द्वारा संकुर राई पाए मन तो मैगल होए रहे हो वीर ऐसा सतगुर जे मिले वीर ऐसा सतगुर जे मिले तन श्री गुरु संत साहिब जी वीर ऐसा सतगुर जे मिले करे पसाऊ मुक्त द्वारा मुकला सहजे आओ जाओ आओ रल मिल के कुछ समा ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਪੰਡਾਲ ਖੋਲ ਦਿੱਤਾ ਗਿਆ ਹੈ ਬਾਹਰਲੇ ਪਾਸੇ ਵਿਛਾਈ ਕਰ ਦਿੱਤੀ ਗਈ ਹੈ ਜਿਹੜੇ ਪੰਡਾਲ ਵਿੱਚ ਬੈਠ ਸਕਦੇ ਨੇ ਪੰਡਾਲ ਵਿੱਚ ਬੈਠਣ ਨਹੀਂ ਤੇ ਬਾਹਰਲੇ ਪਾਸੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ ਰੌਲੇ ਤੋਂ ਸੰਕੋਚ ਰੱਖਿਓ ਰਲ ਮਿਲ ਕੇ ਸਾਰੇ ਕੁਝ ਸਮਾਂ ਹਾਜ਼ਰੀ रे मन रूड़े रंग ले रे मन रूड़े रंग ले तू सच्चा रंग चढ़ाए ए मन भूड़े रंग ए मन रूड़े रंग ले तू सच्चा रंग चढ़ाए मन रूह रंगोले तू सच्चा रंग चढ़ा मन रूह रंगोले तू सच्चा रंग चढ़ा रूड़े रंग ले तू सच्चा रंग चढ़ाए ए मन रूड़े रंग ले तू सच्चा रंग रूड़े रंग ले तू सच्चा रंग चढ़ाए ए मन रूड़े रंग ले तू सच्चा रंग रूड़ी पानी जे रब रूड़ी पानी जे रब ना हे रंग ल मन रूड़े रंग ले तू सच्चा रंग चढ़ाए ए मन रूड़े रंग ले तू सच्चा रंग मन रूड़े रंग ले तू सच्चा रंग चढ़ाए ए मन रूड़े रंग ले तू सच्चा रंग मन रूड़े रंग ले तू सच्चा रंग पढ़ो पढ़ो पढ़ो पढ़ो ए मन रूड़े रंग ले ਚਰੰਗ ਸੱਚੇ ਰਸਤੇ ਸੇ ਨਿਰਮਲ सच्चे रते से निर्मले सदा सच्ची सोए सदा सच्ची सोए सदा सच्ची सोए सदा सच्ची सोए एथे कर कर जापदे एथे कर कर जापदे एथे कर कर जापदे ਝੁਕ ਝੁਕ ਪ੍ਰਗਟ ਹੋਏ ਆਖੇ ਝੁਕ ਝੁਕ ਪ੍ਰਗਟ ਹੋਏ ਆਖੇ ਝੁਕ ਝੁਕ ਪ੍ਰਗਟ ਹੋਏ ਆਖੇ ਝੁਕ ਝੁਕ ਪ੍ਰਗਟ ਹੋਏ ਆਖੇ ਝੁਕ ਪ੍ਰਗਟ ਹੋਏ ਆਖੇ ਝੁਕ ਝੁਕ ਪ੍ਰਗਟ ਹੋਏ ਇਹ ਮਨ ਰੂੜੇ ਰੰਗ ਲੈ ਉਹ ਸੱਚਾ ਰੰਗ ਚੜਾਏ परे मन रूड़े रंग ले तू सच्चा रंग चढ़ाए ए मन रूड़े रंग ले तू सच्चा रंग चढ़ाए ਮਨ ਰੂੜੇ ਰੰਗ ਤੂੰ ਸੱਚਾ ਰੰਗ ਚੜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਓ ਰਹਿੰਦਾ ਸ਼ਬਦ ਸੁਣਦੇ ਹਾਂ ਇਕਾਗਰਤਾ ਬਣਾ ਕੇ ਰੱਖੋ हम नीच मैले अपने अभिमानी दूजे पाए बेकार गुर पारस मिले कंचन होए निर्मल जो तू अपार बिन गुर कोई नारंगी है मिले रंग चढ़ा गुर के पैर पाए जोरते सिफती सच समाओ है बिन लागू ना लगूई ना मन निर्मल होए बिन भय कर्म कमावने झूठे गाओ ना कोए सुनो आपे रंग सो रप सी सत संगत में लाए पूरे गुरते सत संगत उपजे सहज सच सुभाए सिर बंदे लाए नानक नामे लाए सवारे अन शब्दे लाए मिलाए सब दे मिलाए ए मन रूड़ रंग ले ए मन रंग ले सच्चा रंग चढ़ाए ए मन रंग ले मन रूड़े रंग ले तू सच्चा रंग चढ़ाए मन रूड़े ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੇ ਸੰਗਤ ਮੱਥਾ ਟੇਕਣ ਵਾਲੇ ਕੁਛ ਖੜੇ ਹੈ, ਆ ਵੀਰਾਂ ਨੂੰ ਟੇਕ ਲੈਣ ਦਿਓ, ਜਿਹੜੇ ਪਿੱਛੇ ਭੈਣਾਂ ਖੜੀਆਂ ਉਹਨਾਂ ਨੂੰ ਉੱਥੇ ਹੀ ਪਾ ਲਓ, ਜਿਹੜਾ ਰਾਹ ਹੈ ਉੱਥੇ ਕੰਮ ਆ ਜਾਏਗਾ, ਜਿਹੜੀ ਸੰਗਤ ਆਵੇ ਹੁਣ ਪਿੱਛੇ ਹੀ ਬਿਠਾ ਲਈਏ। ਆ ਜਿੰਨੇ ਕੁ ਅੱਗੇ ਖੜੇ ਆ ਇਹਨਾਂ ਨੂੰ ਸਿੰਘਾਂ ਨੂੰ ਟਕਾ ਲਓ ਮੱਥਾ, ਆ ਭੈਣਾਂ ਜਿਹੜੀਆਂ ਪਿੱਛੇ ਖੜੀਆਂ ਉਹਨਾਂ ਨੂੰ ਬੇਨਤੀ ਹੈ ਜੀ ਇੱਥੇ ਹੀ ਬਹਿ ਜਾਓ, ਕਿਉਂਕਿ ਫਿਰ ਪੰਡਾਲ ਵਿੱਚ ਤੇ ਜਗ੍ਹਾ ਨਹੀਂ, ਰਸਤੇ ਦੇ ਵਿੱਚ ਬਹਿ ਜਾਓਗੇ ਸੌਖੇ ਰਹੋਗੇ। ਭੈਣਾਂ ਨੂੰ ਬੇਨਤੀ ਹੈ ਜਿੱਥੇ ਕਿ ਖੜੇ ਹੋ ਇੱਥੇ ਹੀ ਬਹਿ ਜਾਓ, ਸੱਜ ਜਾਓ, ਇਕਾਗਰਤਾ ਬਣਾਉਣ ਦੀ ਕੋਸ਼ਿਸ਼ ਕਰੀਏ। ਤੀਸਰਾ ਔਰ ਲਾਸਟ ਦੀਵਾਨ ਹੈ ਅੱਜ, ਕੱਲ ਮੌਸਮ ਖਰਾਬ ਹੋਣ ਕਾਰਨ ਥੋੜ੍ਹੀ ਜਿਹੀ ਦਿੱਕਤ ਵੀ ਆਈ ਹੈ, ਕਈ ਸੰਗਤ ਦੂਰੋਂ ਜਿਨ੍ਹਾਂ ਨੇ ਆਉਣਾ ਸੀ ਕੱਲ੍ਹ ਨਹੀਂ ਆ ਸਕੇ, ਆਓ ਆਪਾਂ ਰਲ ਮਿਲ ਕੇ ਕੁਝ ਸਮਾਂ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾਮ। ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਬਹੁਤ ਬਹੁਤ ਸੁਣਿਆ ਜਾਵੇ, ਗੱਲ ਤੇ ਮੰਨਣ ਦੀ ਹੈ, ਮੰਨਿਆ ਜਾਵੇ ਉਹ ਥੋੜਾ ਜਿਹਾ ਬਹੁਤ ਹੁੰਦਾ, ਸੁਣਾਉਣਾ ਬਹੁਤਾ ਜ਼ਿਆਦਾ ਵੱਡਾ ਜ਼ਰੂਰੀ ਨਹੀਂ। ਵੀ ਜ਼ਿਆਦਾ ਸੁਣਾਇਆ ਜਾਵੇ ਬੰਦਾ ਤਾਂ ਸਮਝਦਾ, ਅਸਲ ਚ ਸੁਣਨ ਦੀ ਗੱਲ ਹੈ ਵੀ ਜਿਹੜਾ ਸੁਣਦਾ ਹੈ ਉਹ ਕਿੰਨਾ ਕੁ ਸੁਣਦਾ। ਜਿਹਨੇ ਬਦਲਣਾ ਹੁੰਦਾ ਹੈ ਉਹ ਤੇ ਮਨ ਸਮਝਾਵਣ ਕਾਰਨ ਕਸ਼ੂਕ ਪੜੀਏ ਗਿਆ, ਥੋੜਾ ਜਿਹਾ ਬਹੁਤ ਹੁੰਦਾ ਹੈ। ਤੇ ਜਿਹਨੇ ਨਹੀਂ ਸਮਝਣਾ, ਭਾਵੇਂ ਤੁਸੀਂ ਉਹਨੂੰ ਜਿੰਨਾ ਮਰਜ਼ੀ ਇੱਕ ਆ ਦੋ ਤਿੰਨ ਦੀਵਾਨ ਕੀ ਨੇ ਭਾਵੇਂ 30 ਲਾ ਲਓ, ਭਾਵੇਂ 3 ਮਹੀਨੇ ਲਾ ਲਓ, ਭਾਵੇਂ 3 ਸਾਲ ਲਾ ਲਓ, ਭਾਵੇਂ 30 ਸਾਲ ਲਾ ਲਓ, ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ। ਜਿਹਨੇ ਸਮਝਣਾ ਹੁੰਦਾ ਉਹ ਇਸ਼ਾਰਾ ਹੀ ਸਮਝ ਆਉਂਦਾ। ਪਰਸੋਂ ਆਪ ਮੈਂ ਬੇਨਤੀ ਕੀਤੀ ਸੀ ਨਾ ਵੀ ਕਿਸੇ ਬੰਦੇ ਨੂੰ ਤੁਸੀਂ ਕਹੋ ਦਾੜੀ ਕੇਸ ਰੱਖ ਲੈ, ਐਂ ਜ਼ਰੂਰੀ ਨੇ ਸੈਂਟੀਫਿਕ ਤਰੀਕੇ ਨਾਲ ਸਮਝਾਈ ਜਾਓ, ਜੋ ਮਰਜ਼ੀ ਕਹੀ ਜਾਓ, ਜਿਹਨੇ ਨਹੀਂ ਮੰਨਣਾ ਉਹਨੇ ਨਹੀਂ ਮੰਨਣਾ, ਜਿੰਨੇ ਮਰਜ਼ੀ ਪ੍ਰਮਾਣ ਦੇਈ ਜੋ ਇਤਿਹਾਸ ਸੁਣਾਈ ਜਾਓ। ਤੇ ਕਈ ਇੱਦਾਂ ਦੇ ਹੁੰਦੇ ਆ ਤੁਸੀਂ ਗੱਡੀ 'ਚ ਬਹਿ ਕੇ ਇੱਦਾਂ ਹੀ ਕਹਿ ਦਿਓ ਵੀ ਪੱਗ ਦਸਤਾਰ ਬੰਨ ਲਿਆ ਕਰ, ਹੱਥ ਲਾ ਦਿਓ, ਇੰਨੇ ਨਾਲ ਵੀ ਸਮਝ ਜਾਂਦੇ, ਦਾੜੀ 'ਤੇ ਹੱਥ ਲਾ ਦਿਓ ਵੀ ਯਾਰ ਰੱਖ ਲੈ, ਇੰਨੇ ਨਾਲ ਵੀ ਮੰਨ ਜਾਂਦੇ। ਸਾਰੀ ਦੀ ਸਾਰੀ ਗੱਲ ਮੰਨਣ ਵਾਲਿਆਂ 'ਤੇ ਖੜੀ ਹੈ। ਇਸੇ ਕਰਕੇ ਬੇਨਤੀ ਕਰੀ ਦੀ ਹੈ ਵੀ ਗਿਆਨ ਲੈਣ ਦਾ ਵਿਸ਼ਾ, ਗਿਆਨ ਦੇਣ ਦਾ ਵਿਸ਼ਾ ਨਹੀਂ। ਜਿਹਨੇ ਗਿਆਨ ਲੈਣਾ ਹੈ ਉਹਨੂੰ ਜ਼ਰੂਰੀ ਨਹੀਂ ਵੀ ਅਦਵਾਨ ਚਾਹੀਦੇ ਹੈ, ਉਹਨੇ ਇੱਦਾਂ ਹੀ ਲੈ ਲੈਣਾ। ਕਈ ਬੰਦੇ ਗਿਆਨ ਲੈ ਚੁੱਕੇ ਹੈ ਜੀ, ਕਦੇ ਦੀਵਾਨ ਸੁਣਿਆ ਨਹੀਂ ਉਹਨਾਂ ਨੇ, ਪਰ ਬੇਈਮਾਨੀ ਕਿਸੇ ਨਾਲ ਕਦੇ ਕੀਤੀ ਨਹੀਂ, ਵੱਟ ਕਦੇ ਕਿਸੇ ਦੀ ਵੱਢੀ ਨਹੀਂ, ਦੁੱਧ 'ਚ ਪਾਣੀ ਪਾ ਕੇ ਵੇਚਿਆ ਨਹੀਂ, ਧੋਖਾ ਕਿਸੇ ਨਾਲ ਕੀਤਾ ਹੀ ਨਹੀਂ, ਦੀਵਾਨ ਕੋਈ ਸੁਣਿਆ ਹੀ ਨਹੀਂ, ਲੈ ਲਿਆ ਸਮਝ ਲੈ ਲਈ ਉਹਨਾਂ। ਜਿਹਨੇ ਸਮਝ ਲੈਣਾ ਹੈ, ਜਿਹਨੇ ਮੰਨ ਲੈਣਾ ਹੈ, ਉਹਨੇ ਇੰਨੇ ਕੁ ਚੀਜ਼ ਮੰਨ ਜਾਣਾ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਪਿਆਰਿਓ, ਥੋੜ੍ਹਾ ਜਿਹਾ ਪਿੱਛੇ ਉਹ ਉੱਥੇ ਜਿੱਥੇ ਬੀਬੀਆਂ ਐਂਡ ਵਿੱਚ ਉੱਥੇ ਜੇ ਜਾ ਕੇ ਲਾਈਨ ਬਣਾ ਲੈਣ ਵੀਰ ਤੇ ਚੰਗਾ ਰਹੇਗਾ, ਜਿਹੜੇ ਆਉਣਗੇ ਫਿਰ ਉੱਥੇ ਹੀ ਬਿਠਾਈ ਜਾਇਓ, ਬਾਕੀ ਭੈਣੋ ਸਾਰੀਆਂ ਬਹਿ ਜਾਓ, ਟਿੱਕਾ ਬਣਾ ਲਓ ਸਾਰੇ ਫਟਾਫਟ, ਕਿਰਪਾ ਕਰਕੇ ਸਾਰੇ ਸਜਣ ਦੀ ਖੇਚਲ ਕਰੋ। ਦੋਵੇਂ ਪੱਧਰ ਦੇ ਬੰਦੇ ਇੱਥੇ ਵੇਖਣ ਨੂੰ ਮਿਲਦੇ ਨੇ, ਜਿਹੜਾ ਤੁਹਾਡਾ ਇਲਾਕਾ ਇੱਥੇ ਦੋਵੇਂ ਗੱਲਾਂ ਵੇਖਣ ਨੂੰ ਮਿਲਦੀਆਂ। ਜਾਂ ਤੇ ਗੁਰਮਤ ਦਾ ਜ਼ਿਆਦਾ ਹੀ ਪਤਾ ਹੈ, ਜਾਂ ਜਮਾ ਹੀ ਨਹੀਂ। ਇੱਥੇ ਇਦਾਂ ਦਾ ਸਿਸਟਮ ਵੀ ਜਾਂ ਤੇ ਬਹੁਤ ਹੀ ਪਤਾ, ਜਿਹਨਾਂ ਨੂੰ ਪਤਾ ਉਹਨਾਂ ਨੂੰ ਕਈਆਂ ਨੂੰ ਬਹੁਤ ਹੀ ਪਤਾ, ਮੇਰੇ ਤੋਂ ਕਿਤੇ ਜ਼ਿਆਦਾ ਪਤਾ, ਇੱਦਾਂ ਕਹਿ ਲਓ ਵੀ ਜਿਹਨਾਂ ਨੂੰ ਗਿਆਨ ਹੈ ਸਮਝ ਹੈ। ਮੈਂ ਸਟੇਜ ਤੇ ਦੱਸ ਰਿਹਾ ਮੇਰੇ ਤੋਂ ਕਿਤੇ ਜ਼ਿਆਦਾ ਜਾਣਦੇ, ਤੇ ਕਈ ਬਿਲਕੁਲ ਹੀ ਵਿਚਾਰੇ ਬਿਲਕੁਲ ਹੀ ਕੋਰੇ ਆ, ਬਿਲਕੁਲ ਹੀ ਨਹੀਂ ਪਤਾ। ਤਾਂ ਹੀ ਅੱਜ ਮੈਨੂੰ ਫੋਨ ਇੱਥੋਂ ਗਿਆ, ਪ੍ਰਬੰਧਕਾਂ ਚੋਂ ਕਿਸੇ ਦਾ ਪਤਾ ਨਹੀਂ ਕਿਹਦਾ, ਦੱਸਦੇ ਸੀ ਸਿੰਘ ਮੈਨੂੰ, ਕਹਿੰਦੇ ਭਾਈ ਸਾਹਿਬ ਨੂੰ ਕਿਉਂ ਮੜੀਆਂ ਮਸਾਣੀਆਂ ਤੇ ਬੋਲਿਓ, ਤੇ ਮੈਂ ਹੱਸਦਾ ਸੀ, ਮੈਂ ਕਿਹਾ ਅਜੇ ਵੀ ਮੜੀਆਂ ਮਸਾਣੀਆਂ ਤੇ ਬੋਲਣਾ ਪਊ, ਇੰਨੇ ਸਾਲ ਹੋ ਗਏ ਇੱਥੇ ਪ੍ਰੋਗਰਾਮ ਹੁੰਦਿਆਂ, ਅਜੇ ਵੀ ਇੱਥੇ ਸਾਡਾ ਸਿਸਟਮ ਇੱਦਾਂ ਦਾ। ਤਾਂ ਕਰਕੇ ਜਿਹਨਾਂ ਨੂੰ ਪਤਾ ਉਹਨਾਂ ਨੂੰ ਪੂਰਾ ਪਤਾ, ਜਿਹਨਾਂ ਨੂੰ ਨਹੀਂ ਪਤਾ ਬਹੁਤ ਥੋੜਾ ਪਤਾ। ਪਰ ਜਿਹੜੇ ਬੰਦੇ ਨੇ ਸਮਝਣਾ ਹੋਇਆ ਨਾ, ਜਿਹੜਾ ਕੂੜਾ ਹੈ ਬਿਲਕੁਲ ਜਮਾਂ ਹੀ ਕੱਖ ਨਹੀਂ ਲਿਖਿਆ, ਸਲੇਟ ਐ ਖਾਲੀ ਲਈ ਲੈਂਦਾ, ਉਹਨੂੰ ਤੇ ਜਦੋਂ ਤੁਸੀਂ ਕਹਿਣਾ ਹੈ ਨਾ ਇੱਦਾਂ, ਇਹ ਨਹੀਂ ਪਤਾ ਵੀ ਉਹ ਜਦੋਂ ਸਮਝੇ ਮੰਨੇ ਉਹ ਸਾਰੇ ਗਿਆਨੀਆਂ ਤੋਂ ਅੱਗੇ ਲੰਘ ਜਾਏ, ਮੰਨਣ ਤੇ ਆਵੇ, ਕਿਉਂਕਿ ਸਾਫ਼ ਹੁੰਦਾ ਨਾ ਮਨ। ਜ਼ਿੰਮੇਵਾਰੀ ਜਦੋਂ ਤੁਸੀਂ ਸਮਝਾਤੀ, ਉਹ ਇਹ ਨਹੀਂ ਪਤਾ ਉਦਾਂ ਹੀ ਝਾੜੂ ਚੱਕ ਲਏ ਵੀ ਸਫਾਈ ਕਰਨ ਦਾ ਮੌਕਾ ਆ ਗਿਆ ਹੁਣ ਕਰੀਏ, ਫਿਰ ਜਿੰਨੀ ਕੁ ਸਮਝ ਆਉਂਦੀ ਗਈ ਤੇ ਲੜ ਮਰਦੇ ਆ ਜੀ, ਸਾਡੇ ਵਰਗਿਆਂ ਦੀਆਂ ਗੱਲਾਂ ਚਾ ਕੇ ਕਈ ਤੇ ਸਿਰ ਪੜਵਾ ਲੈਂਦੇ ਆਪਣੇ, ਸਾਡੇ ਕਦੀ ਨਹੀਂ ਪੜਦੇ, ਅਸੀਂ ਚੰਗੇ ਪਰ ਹੀ ਫਿਰਦੇ ਹੁੰਦੇ ਹਾਂ ਬੋਲਣ ਵਾਲੇ ਸਟੇਜਾਂ ਦੇ, ਸਾਡਾ ਕੁਛ ਵੀ ਨਹੀਂ ਵਿਗੜਿਆ ਹੁੰਦਾ ਤੇ ਸਾਡੀਆਂ ਗੱਲਾਂ ਸੁਣ ਸੁਣ ਕੇ ਕਈ ਸਿਰ ਪੜਵਾ ਲੈਂਦੇ ਆ, ਮੜੀਆਂ ਵਾਲਿਆਂ ਨਾਲ ਲੜ ਕੇ, ਗੁੱਗੇ ਵਾਲਿਆਂ ਨਾਲ ਲੜ ਕੇ, ਪੀਰਾਂ ਵਾਲਿਆਂ ਨਾਲ ਲੜ ਕੇ, ਕਬਰਾਂ ਵਾਲਿਆਂ ਨਾਲ ਲੜ ਕੇ, ਬਾਬਿਆਂ ਦੇ ਚੇਲਿਆਂ ਨਾਲ ਲੜ ਕੇ ਸਿਰ ਪੜਵਾ ਲੈਂਦੇ ਆਪਣੇ। ਤਾਂ ਕਰਕੇ ਗੱਲ ਤੇ ਹੈ ਕਿ ਬੰਦਾ ਸਮਝਦਾ ਕਿੰਨਾ ਅਸਲ ਚ ਨਾ। ਹੋਰ ਗੱਲ ਇੱਕ ਸੁਣੋ, ਕੱਲ ਵੀ ਆਪਾਂ ਇਸ ਟੌਪਿਕ ਤੇ ਥੋੜੀ ਜਿਹੀ ਗੱਲ ਕਰਦੇ ਸੀ, ਲੋੜ ਬਹੁਤੀ ਗਿਆਨ ਦੇਣ ਦੀ ਨਹੀਂ, ਬਹੁਤੀ ਲੋੜ ਹੈ ਜ਼ਿੰਮੇਵਾਰੀਆਂ ਸਿਖਾਉਣ ਦੀ, ਜਿਹਦੇ ਤੋਂ ਅਸੀਂ ਭੱਜੇ। ਸਭ ਤੋਂ ਵੱਡੀ ਲੋੜ ਹੈ ਅੱਜ ਸਾਡੇ ਮਨ ਨੂੰ ਸਮਝ ਸਕੀਏ, ਮਨ ਦੀਆਂ ਬੇਈਮਾਨੀਆਂ, ਮਨ ਦੀਆਂ ਸ਼ੈਤਾਨੀਆਂ, ਮਨ ਦਾ ਆਲਸੀਪੁਣਾ, ਸਾਡੇ ਮਨ ਦੀ ਢੈਂਦੀ ਕਲਾ, ਸਾਰਾ ਮਨ ਦੀ ਗੱਲ ਹੋਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਨ ਦੀ ਗੱਲ ਕਰਦੇ ਆ, ਮਾਇੰਡ ਦੀ। ਅਸੀਂ ਆਪਣਾ ਮਨ ਪੜ੍ਹਨਾ ਸਿੱਖਣਾ। ਸਫਾਈ ਕਿਉਂ ਨਹੀਂ ਹੋ ਰਹੀ ਅੱਜ ਸਾਡੇ ਪੰਥ ਦੀ? ਅੱਜ ਅੱਜ ਇੰਨਾ ਗੰਦ ਕਿਉਂ ਹੈ? ਖਲਾਰਾ ਕਿਉਂ ਹੈ? ਚੜ੍ਹਦੀ ਕਲਾ ਕਿਉਂ ਨਹੀਂ ਹੁੰਦੀ? ਇਹਦਾ ਇੱਕ ਰੀਜ਼ਨ ਹੈ। ਜਿਵੇਂ ਹੁਣ ਤੁਸੀਂ ਐਗਜ਼ਾਮਪਲ ਲੈ ਲਓ ਵੀ ਸਾਡਾ ਇੱਕ ਸਥਾਨ ਹੈ ਪਰਮੇਸ਼ਰ ਦੁਆਰ, ਗੁਰਦੁਆਰਾ, ਇੱਕ ਸੰਸਥਾ ਹੈ ਜਿਹਨੂੰ ਮੈਂ ਚਲਾਉਂਦਾ, ਅਸੀਂ ਸਾਰੇ ਰਲ ਕੇ ਚਲਾਉਂਦੇ ਹਾਂ, ਏਦਾਂ ਕਰਦੇ। ਦੱਸਿਓ ਪਿਆਰਿਓ, ਜਰਾ ਸੋਚ ਕੇ ਦੱਸਿਓ, ਸੋਚ ਕੇ ਦੱਸਿਓ ਚੰਗੀ ਤਰ੍ਹਾਂ ਬਈ ਮੈਂ ਮੇਰੇ ਨਾਲ ਦੇ ਜਿੰਨੇ ਬੰਦੇ ਨੇ, ਮੰਨ ਲਓ ਸਾਡੇ ਸਥਾਨ ਤੇ 100 ਬੰਦਾ ਰਹਿੰਦਾ, ਐਗਜ਼ਾਮਪਲ ਦੇ ਰਿਹਾ ਇਹ ਤੁਹਾਨੂੰ ਵੀ 100 ਬੰਦਾ ਰਹਿੰਦਾ ਸਾਡੇ ਸਥਾਨ ਤੇ, ਉਹ 100 ਬੰਦੇ ਇਦਾਂ ਦੇ ਹੈ ਵੀ ਜਿਹੜੇ 10 ਵਜੇ ਤੱਕ ਸੁੱਤੇ ਰਹਿੰਦੇ ਆ, ਡੱਕਾ ਤੋੜ ਕੇ ਦੂਰਾ ਨਹੀਂ ਕਰਦੇ, ਸਫਾਈ ਨਹੀਂ ਕਰਦੇ, ਆਏ ਗਏ ਨੂੰ ਕਿਸੇ ਨੂੰ ਪੁੱਛਦੇ ਨਹੀਂ ਲੰਗਰ ਚ ਕੀ ਬਣਿਆ, ਕਿੱਦਾਂ ਦਾ ਬਣਿਆ ਚੈੱਕ ਨਹੀਂ ਕੀਤਾ, ਰੋਟੀਆਂ ਸੜੀਆਂ ਨੇ ਕਿ ਸਹੀ ਬਣੀਆਂ ਨੇ ਵੇਖੀਆਂ ਨਹੀਂ, ਚੋਪੜੀਆਂ ਕਿ ਨਹੀਂ ਚੋਪੜੀਆਂ, ਕਿੱਦਾਂ ਦਾ ਕੰਮ ਕਾਰ ਹੋ ਰਿਹਾ, ਸਫਾਈ ਕਿੱਦਾਂ ਦੀ ਹੈ, ਚਾਦਰਾਂ ਕਿਵੇਂ ਦੀਆਂ ਨੇ, ਕੋਈ ਚੈੱਕ ਨਹੀਂ ਕਰਦੇ। 100 ਬੰਦਾ, ਠੀਕ ਹੈ, ਹੁਣ ਉਹ ਨਕਾਰੇ ਨੇ, ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਨੇ, ਜ਼ਿੰਮੇਵਾਰੀ ਨਹੀਂ ਸਮਝਦੇ। ਹੁਣ ਮੈਂ ਅਸਥਾਨ ਦੀ ਚਾਹੁੰਦਾ ਚੜ੍ਹਦੀ ਕਲਾ ਕਰਨੀ, ਅਸਥਾਨ ਦੀ ਚੜ੍ਹਦੀ ਕਲਾ ਚਾਹੁੰਦਾ ਵੀ ਵਧੀਆ ਹੋਵੇ ਯਾਰ, ਤੇ ਮੈਂ ਹਾਂ ਮੰਨ ਲਓ ਜ਼ਿੰਮੇਵਾਰ ਅਸਥਾਨ, ਤੇ ਮੈਂ ਉਹਨਾਂ ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਐਂ ਕਹਾਂ ਵੀ 2 ਵਜੇ ਆ ਜਾ, ਤੇ ਮੈਂ ਨਾ ਤੁਹਾਨੂੰ 2 ਤੋਂ ਲੈ ਕੇ 6 ਵਜੇ ਤੱਕ ਸਿਮਰਨ ਕਰਾਉਂਦਾ। 2 ਵਜੇ ਉਹ ਬੰਦੇ ਆ ਜਾ, 2 ਵਜੇ ਤੋਂ ਲੈ ਕੇ ਮੈਂ ਬਿਠਾ ਲਾਂ ਕਰਾ ਕੇ ਕੇਸੀ ਇਸ਼ਨਾਨ, 6 ਵਜੇ ਆ ਜਾ, 8 ਵਜੇ ਤੱਕ 6 ਘੰਟੇ ਲਵਾ ਦਿੰਦੇ ਆ ਉਹਨਾਂ ਦੇ, 6 ਘੰਟੇ ਲਵਾ ਦਿੰਦੇ, 6 ਘੰਟੇ ਲਵਾਤੇ, ਤੇ ਐਂ ਕਰਿਓ ਭਾਈ 4 ਵਜੇ ਫੇਰ ਆ ਜਾਓ ਦਰਬਾਰ 'ਚ, 8 ਵਜੇ ਤੱਕ ਫੇਰ ਲਵਾ ਦਈਏ, 4 ਘੰਟੇ ਸ਼ਾਮ ਨੂੰ ਲਵਾਏ, 10 ਘੰਟੇ ਲਵਾਤੇ। ਉਹ ਦਰਬਾਰ 'ਚੋਂ ਉੱਠੇ, ਜਿੱਥੇ ਕਿਤੇ ਰੋਟੀ ਬਣੀ ਸੀ ਰੋਟੀ ਖਾ ਕੇ ਭਾਂਡੇ ਸਿੱਟ ਕੇ, ਨਾ ਉਹਨਾਂ ਨੇ ਮਾਂਜੇ, ਨਾ ਧੋਏ, ਨਾ ਵੇਖਿਆ, ਜਾ ਕੇ ਫੇਰ ਸੌਂ ਗਏ। ਨਕੰਮੇ ਉਵੇਂ ਹੀ ਨਹੀਂ ਸਿਮਰਨ ਕਰਦੇ। ਦੱਸੋ ਪਿਆਰਿਓ, ਨਾ ਉਹਨਾਂ ਨੇ ਜ਼ਿੰਮੇਵਾਰੀ ਸਮਝੀ, ਨਾ ਕਿਸੇ ਨੇ ਸਫਾਈ ਕੀਤੀ, ਨਾ ਕਿਸੇ ਨੇ ਰੋਟੀ ਪਾਣੀ ਚੈੱਕ ਕੀਤਾ, ਨਾ ਕਿਸੇ ਨੇ ਲੰਗਰ ਵੇਖਿਆ, ਨਾ ਕੋਈ ਬਿਸਤਰੇ ਇਕੱਠੇ ਕੀਤੇ, ਫਿਰ ਜਾ ਕੇ ਦਰੜ ਗਏ, ਬਸ ਪਏ ਆ ਲੰਮੇ। ਸਿਮਰਨ ਜ਼ਰੂਰ ਕਰ ਲੈਂਦੇ ਆ, ਨਿਤਨੇਮ ਕਰ ਲੈਂਦੇ ਆ, ਕਰਾ ਲਿਆ ਬਿਠਾ ਕੇ, ਮੈਂ ਕਰਾਇਆ ਕੋਲੇ, 10 ਘੰਟੇ ਲਵਾਏ ਆ ਦਰਬਾਰ ਸਾਹਿਬ 'ਚ। ਇਹਦੇ ਨਾਲ ਦੱਸੋ ਅਸਥਾਨ ਦੀ ਜੜਦੀ ਕਲਾ ਹੋ ਜੂ? ਬੋਲੋ ਪਿਆਰਿਓ, ਨਹੀਂ ਹੋਈ। ਚਲੋ ਦੂਜਾ ਕੰਮ ਕਰ ਲੈਂਦੇ ਆ, ਉਹਨਾਂ ਦੀ 2 ਵਜੇ ਤੋਂ ਲੈ ਕੇ 6 ਵਜੇ ਤੱਕ ਕਲਾਸ ਲਾ ਲੈਂਦੇ ਆ ਗੁਰਬਾਣੀ ਦੀ, ਇਦਾਂ ਕਰ ਲੈਂਦੇ ਆ ਵੀ ਉਹਨਾਂ ਨੂੰ ਗੁਰਬਾਣੀ ਸਿਖਾ ਦਿੰਦੇ ਆ, ਇਦਾਂ ਆਹ ਸ਼ਬਦ ਇਦਾਂ ਆ, ਇਹਦੇ ਅਰਥ ਇਹ ਆ, ਆਹ ਸ਼ਬਦ ਇਦਾਂ ਆ, ਉਹ ਤੂੰ ਇੰਨੇ ਸ਼ਬਦ ਰੱਟਾ ਮਾਰ ਕੇ ਆਉਣੇ ਨੇ, ਉਹ ਪੜ੍ਹ ਕੇ ਆਊ, ਇਹਦੇ ਅਰਥ ਸਵੇਰੇ ਮੈਂ ਤੇਰੇ ਤੋਂ ਸੁਣੂ, ਉਹ ਵੀ ਸੁਣਾ ਦੂ ਮੈਨੂੰ। 6 ਘੰਟੇ ਸਵੇਰੇ ਲਵਾਵਾਂਗੇ ਤੇ ਸ਼ਾਮ ਨੂੰ 4 ਘੰਟੇ ਲਵਾ ਕੇ ਆਪਾਂ ਉਹਨਾਂ ਨੂੰ ਵੀ ਤੁਹਾਨੂੰ ਅਸੀਂ ਸਿਮਰਨ ਵਾਲੀਆਂ ਰੂਹਾਂ ਨਹੀਂ ਬਣਾਉਣੀਆਂ, ਬਾਬੇ ਕੀ ਬਣਾਉਂਦੇ ਆ, ਸਿਮਰਨ ਵਾਲੀਆਂ ਰੂਹਾਂ ਤੁਹਾਨੂੰ ਅਸੀਂ ਬਣਾਵਾਂਗੇ, ਗਿਆਨੀ ਤੁਹਾਨੂੰ ਅਸੀਂ ਸਮਝਦਾਰ ਬਣਾਵਾਂਗੇ। ਆ ਜਾਓ ਫਿਰ ਇੱਧਰ ਆਓ ਵੀ ਆਪਾਂ 2 ਵਜੇ ਤੋਂ ਲੈ ਕੇ 6 ਵਜੇ ਤੱਕ ਤੁਹਾਨੂੰ ਸਿਖਾਵਾਂਗੇ, ਸ਼ਾਮ ਨੂੰ ਫਿਰ 4 ਘੰਟੇ ਲਵਾ ਦਿਆਂ। ਉਹ ਕੀ ਕਰਨ ਮੇਰੇ ਕੋਲੋਂ ਸਾਰਾ ਕੁਝ ਪੜ੍ਹ ਕੇ ਸਮਝ ਕੇ ਰੱਟਾ ਲਾ ਕੇ ਸੁਣਾ ਵੀ ਦੇਣ, ਮਿਹਨਤ ਬਹੁਤ ਕਰਨ। ਦੱਸੋ ਤੁਸੀਂ ਵੀ ਨਾ ਉਹਨਾਂ ਨੇ ਸਫਾਈ ਕੀਤੀ, ਨਾ ਉਹਨਾਂ ਨੇ ਜ਼ਿੰਮੇਵਾਰੀ ਚੱਕੀ, ਨਾ ਲੰਗਰ ਚੈੱਕ ਕੀਤਾ, ਫਿਰ ਮੇਰੇ ਅਸਥਾਨ ਦੀ ਚੜ੍ਹਦੀ ਕਲਾ ਹੋਜੂ? ਬੋਲੋ, ਨਹੀਂ ਹੋਣੀ, ਹੋਣੀ ਹੋਣੀ ਕਿਵੇਂ ਹੋਈ? ਬਾਬਿਆਂ ਨੇ ਬ੍ਰਹਮ ਗਿਆਨੀ ਦੀ ਡਿਗਰੀ ਦੇ ਦੇਣੀ ਹੈ, ਗਿਆਨੀਆਂ ਨੇ ਗਿਆਨੀ ਦੀ ਡਿਗਰੀ ਦੇ ਦੇਣੀ ਹੈ, ਆਪੋ ਸਤਨਾਮ, ਪੰਗਾ ਤੇ ਉੱਥੇ ਹੀ ਪਿਆ ਰਹਿ ਗਿਆ। ਇੱਕ ਗਿਆਨੀ ਦੀ ਡਿਗਰੀ ਦੇ ਰਿਹਾ, ਇੱਕ ਬ੍ਰਹਮ ਗਿਆਨੀ ਦੀ ਦੇ ਰਿਹਾ। ਬਾਬੇ ਕਹਿੰਦੇ ਤੂੰ ਬ੍ਰਹਮ ਗਿਆਨੀ ਹੋ ਗਿਆ, ਤੇਰਾ ਸਿਮਰਨ ਚੱਲ ਪਿਆ, ਤੂੰ ਤੇ ਬਣ ਗਿਆ, ਬਸ ਹੁਣ ਪਿੱਛੇ ਕੀ ਰਹਿ ਗਿਆ, ਤੈਨੂੰ ਤੇ ਸਿਮਰਨ ਦੀ ਅਵਸਥਾ ਮਿਲ ਗਈ, ਉਹ ਜੋਗੀਆਂ ਵਾਲਾ ਜਾਪ ਕਰਾਈ ਜਾਂਦੇ ਆ ਆਪਾਂ ਇੱਥੇ ਜਦੋਂ ਦੀਵਾਨ ਇੱਥੇ ਕਿੱਥੇ ਗੜੱਦੀ ਲੱਗੇ ਸੀ ਉੱਥੇ ਪੂਰਾ ਦੀਵਾਨ ਲਾਇਆ ਸੀ ਇਸ ਗੱਲ ਤੇ ਵੀ ਜੋਗੀਆਂ ਵਾਲਾ ਸਿਮਰਨ ਹੈ ਇਹ ਵਿਸ਼ਵਾਸ ਅੰਦਰ ਨੂੰ ਕਰੋ ਵਾਹੇ ਬਾਹਰ ਜੋ ਜੇ ਕਿਸੇ ਦੇ ਮਨ 'ਚ ਡਾਊਟ ਹੋਵੇ ਪੰਜ ਸੱਤ ਦਸ ਪੰਦਰਾਂ ਬੰਦੇ ਇੱਥੇ ਕਈ ਇਸ਼ਤਿਹਾਰ ਜੇ ਲੱਗੇ ਵੇਖੇ ਆ ਅਸੀਂ ਬ੍ਰਹਮ ਗਿਆਨੀ ਦੀ ਡਿਗਰੀ ਦਿੰਦੇ ਹਾਂ ਅਸੀਂ ਸੰਤ ਦੀ ਡਿਗਰੀ ਦਿੰਦੇ ਹਾਂ ਜੇ ਕਿਸੇ ਦੇ ਮਨ ਵਿੱਚ ਡਾਊਟ ਹੋਵੇ ਦਸ ਬੰਦੇ ਪੰਦਰਾਂ ਇਕੱਠੇ ਟਾਈਮ ਲੈ ਕੇ ਮੇਰੇ ਨਾਲ ਬਹਿ ਕੇ ਗੱਲ ਕਰੋ ਵੀ ਇਹ ਕਿਵੇਂ ਚੱਲਦਾ ਮੈਂ ਬਾਬਿਆਂ ਵਿੱਚ 14 ਸਾਲ ਰਿਹਾ ਮੈਨੂੰ ਸਾਰਾ ਪਤਾ ਹੈ ਵੀ ਇਹ ਸਿਮਰਨ ਕੀ ਹੁੰਦਾ ਹੈ ਲਾਈਟਾਂ ਜੀਆਂ ਕੀ ਦਿਸਦੀਆਂ ਨੇ ਇਹਦੇ ਬਾਰੇ ਸਾਰਾ ਭੇਤ ਹੈ ਆਵਾਜ਼ੇ ਜੇ ਕੀ ਸੁਣਦੇ ਨੇ ਸਾਹ ਅੰਦਰ ਬਾਹਰ ਕਰਨ ਨਾਲ ਕੀ ਹੁੰਦਾ ਕੁੰਡਲੀਨੀ ਜਾਗਰਣ ਕੀ ਹੁੰਦਾ ਹੈ ਇਹਦਾ ਮੈਨੂੰ ਪੂਰਾ ਤਜਰਬਾ ਹੈ ਜੇ ਕਹੋਗੇ ਕਰਕੇ ਵਿਖਾ ਦੋ ਜੇ ਕਹੋਗੇ ਆਪਣੇ ਸਿੰਘਾਂ ਤੋਂ ਕਰਵਾ ਕੇ ਵਿਖਾਓ ਇਹਦਾ ਪੂਰਾ ਤਜਰਬਾ ਹੈ ਮੈਨੂੰ ਗੁੰਮਰਾਹ ਕੀਤਾ ਜਾਂਦਾ ਬੰਦਿਆਂ ਜੇ ਕਿਸੇ ਦੇ ਮਨ 'ਚ ਹੋਵੇ ਗੁੜੱਦੀ ਦਾ ਮੇਰਾ ਖਿਆਲ ਦੂਜਾ ਦੀਵਾਨ ਸੀ ਜ਼ਰੂਰ ਸੁਣ ਲਿਓ ਮੈਂ ਉਹਦੇ ਵਿੱਚ ਬਹੁਤ ਵਿਸਥਾਰ ਨਾਲ ਇਹਦੇ ਤੇ ਗੱਲ ਕੀਤੀ ਸੀ ਅਸਲੀ ਸਿਮਰਨ ਕੀ ਹੈ ਯਾਰ ਕਿਹੜੇ ਭੁਲੇਖਿਆਂ 'ਚ ਪਏ ਹੋ ਤੁਸੀਂ ਧਿਆਨ ਨਾਲ ਸੁਣਿਓ ਹੁਣ ਇੱਕ ਪਾਸੇ ਬ੍ਰਹਮ ਗਿਆਨੀ ਬਣਾ ਰਹੇ ਨੇ ਬਾਬਾ ਤੇ ਦੂਜੇ ਜਿਹੜੇ ਬਾਬੇ ਨੇ ਉਹ ਬਣਾਉਂਦੇ ਨੇ ਬ੍ਰਹਮ ਗਿਆਨੀ ਤੇ ਵਿਦਵਾਨ ਨੇ ਜਿਹੜੇ ਸਾਡੇ ਫਿਲਾਸਫਰ ਉਹ ਬਣਾਉਂਦੇ ਨੇ ਗਿਆਨੀ ਪਰ ਲੋੜ ਹੈ ਕੁਝ ਹੋਰ ਬਣਾਉਣ ਦੀ ਜਿਹਦੇ ਨਾਲ ਢਾਂਚਾ ਸਾਰੇ ਦਾ ਸਾਰਾ ਠੀਕ ਹੋਣਾ ਉਹ ਕੀ ਬਣਾਉਣ ਦੀ ਲੋੜ ਹੈ ਉਹ ਬਣਾਉਣ ਦੀ ਲੋੜ ਹੈ ਜ਼ਿੰਮੇਵਾਰ ਉਹ ਬਣਾਉਣ ਦੀ ਲੋੜ ਹੈ ਉਹਨੂੰ ਉਹਦੀ ਦੱਸਣਾ ਵੀ ਤੇਰਾ ਸੁਭਾਅ ਕੀ ਕਿੰਨਾ ਕੁ ਬਦਲਿਆ ਸਾਡੀਆਂ ਜਿਹੜੀਆਂ ਭੈੜੀਆਂ ਆਦਤਾਂ ਭੈੜੀ ਸੋਚ ਇੱਥੇ ਇੱਥੇ ਇੱਥੇ ਇੱਥੇ ਗਲਤ ਹੈ ਜੇ ਬੰਦਾ ਫੁਕਰਾ ਸੁਭਾਅ ਦਾ ਹੋਇਆ ਤੇ ਜੇ ਬਾਬਿਆਂ ਨੇ ਉਹਨੂੰ ਸਿਮਰਨ ਕਰਾ ਦਿੱਤਾ ਤਾਂ ਆਕੜ ਆਕੜ ਕੇ ਤੁਰੂ ਤੇ ਜੇ ਵਿਦਵਾਨਾਂ ਨੇ ਗਿਆਨੀ ਬਣਾ ਦਿੱਤਾ ਤਾਂ ਆਕੜ ਆਕੜ ਕੇ ਤੁਰੂ ਕੰਮ ਕਰਨਾ ਸੀ ਉਹਦੇ ਫੁਕਰ ਫੁਕਰ ਪੁਣੇ ਤੇ ਜਿਹੜਾ ਫੁਕਰਾ ਹੈ ਉਹਦੇ ਤੇ ਕੰਮ ਦੋਨਾਂ ਨੇ ਨਹੀਂ ਕੀਤਾ ਨਾ ਵਿਦਵਾਨਾਂ ਨੇ ਨਾ ਬਾਬਿਆਂ ਨੇ ਉਹ ਦੋਵੇਂ ਉਹ ਸੁਭਾਅ ਉਹਦਾ ਉਹੀ ਰਿਹਾ ਐਟੀਚਿਊਡ ਨਹੀਂ ਬਦਲਿਆ ਜੇ ਬਾਬਿਆਂ ਕੋਲ ਜਾਂਦਾ ਹੈ ਤਾਂ ਸਿਮਰਨ ਦਾ ਮਾਣ ਕਰ ਲਿਆ ਉਹਨੇ ਤੇ ਜੇ ਵਿਦਵਾਨਾਂ ਕੋਲ ਗਿਆ ਤੇ ਗਿਆਨ ਦਾ ਮਾਣ ਕਰ ਲਿਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਜਜ਼ਬਾਤਾਂ ਨੂੰ ਗਿਆਨ ਡਰਾਈਵ ਕਰੇ ਜ਼ਰੂਰੀ ਹੈ ਇਹ ਗੱਲ ਜਜ਼ਬਾਤੀ ਹੋਣਾ ਵੀ ਬੜਾ ਜ਼ਰੂਰੀ ਹੈ ਤੇ ਗਿਆਨ ਹੋਣਾ ਵੀ ਬੜਾ ਜ਼ਰੂਰੀ ਹੈ ਕਈ ਬੰਦਿਆਂ ਕੋਲ ਗਿਆਨ ਹੈ ਪਰ ਜਜ਼ਬਾਤ ਨਹੀਂ ਕਈ ਬੰਦਿਆਂ ਕੋਲ ਜਜ਼ਬਾਤ ਬਹੁਤ ਨੇ ਪਰ ਗਿਆਨ ਨਹੀਂ ਹੁੰਦਾ ਤਾਂ ਕਰਕੇ ਅੱਜ ਜਿਵੇਂ ਮੈਂ ਤੁਹਾਨੂੰ ਐਗਜ਼ੈਂਪਲ ਦਿੱਤੀ ਹੈ ਵੀ ਮੇਰੇ ਅਸਥਾਨ ਦੇ ਉੱਤੇ ਸਾਡੇ ਅਸਥਾਨ ਦੇ ਉੱਤੇ ਜਾਂ ਆਹ ਜਿਹੜਾ ਤੁਹਾਡਾ ਇੱਥੇ ਅਸਥਾਨ ਹੈ ਇਸ ਅਸਥਾਨ ਦੇ ਉੱਤੇ ਜੇ ਬੰਦੇ ਜ਼ਿੰਮੇਵਾਰੀ ਆਪਣੀ ਨਹੀਂ ਸਮਝ ਰਹੇ ਸੁਭਾਅ ਆਪੋ ਆਪਣੇ ਬੰਦੇ ਜਦੋਂ ਐਂ ਕੰਮ ਕਰਨਗੇ ਨਾ ਸਾਰੇ ਕਮਰਿਆਂ 'ਚ ਬਹਿ ਕੇ ਓਏ ਤੂੰ ਤੇ ਵਿਹਲਣਾ ਹੈ ਤੈਂ ਭਾਂਡੇ ਨਹੀਂ ਚੱਕੇ ਆਪਦੇ ਤੈਂ ਲਾਈਟ ਜਗਦੀ ਛੱਡਤੀ ਤੈਂ ਸਬਜ਼ੀ ਚੈੱਕ ਨਹੀਂ ਕੀਤੀ ਤੈਂ ਫਰਸ਼ ਸਾਫ ਨਹੀਂ ਕੀਤਾ ਤੈਂ ਚਾਦਰਾਂ ਧੋਈਆਂ ਨਹੀਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਜਿੰਨਾ ਚਿਰ ਉਹਨਾਂ ਬੰਦਿਆਂ ਨੂੰ ਨਹੀਂ ਹੁੰਦਾ ਉਹਨਾਂ ਚਿਰ ਅਸਥਾਨ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਚਾਹੇ ਉਹ ਬ੍ਰਹਮ ਗਿਆਨੀ ਬਣ ਜਾਣ ਚਾਹੇ ਉਹ ਗਿਆਨੀ ਬਣ ਜਾਣ ਲੋੜ ਸੀ ਜ਼ਿੰਮੇਵਾਰੀਆਂ ਸਮਝਣ ਬਿਲਕੁਲ ਇਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਓਨਿਆਂ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਬੰਦੇ ਪੰਥ ਪ੍ਰਤੀ ਵਫਾਦਾਰੀ ਉਹਨਾਂ ਦੇ ਮਾਈਂਡ ਵਿੱਚ ਪੈਦਾ ਨਹੀਂ ਹੁੰਦੀ ਜ਼ਿੰਮੇਵਾਰੀਆਂ ਦਾ ਪਤਾ ਨਹੀਂ ਲੱਗਦਾ ਫਰਜ਼ਾਂ ਦਾ ਪਤਾ ਨਹੀਂ ਲੱਗਦਾ ਜਿੰਨਾ ਚਿਰ ਹੱਕ ਤੇ ਸਾਰੇ ਹੀ ਮੰਗਦੇ ਹਾਂ ਅਸੀਂ ਸਾਰੇ ਬੰਦੇ ਕਮੇਟੀ ਆਪਣਾ ਫਰਜ਼ ਨਿਭਾਵੇਗੀ ਗ੍ਰੰਥੀ ਆਪਣਾ ਫਰਜ਼ ਨਿਭਾਉਣਗੇ ਦੋਵੇਂ ਆਪਣਾ ਫਰਜ਼ ਨਿਭਾਉਣ ਕੱਲ ਇੱਕ ਵੀਰ ਨੇ ਚਿੱਠੀ ਦਿੱਤੀ ਉਹਦੇ 'ਚ ਲਿਖਿਆ ਵੀ ਕਮੇਟੀ ਬੜੀ ਸਟੈਂਡ ਲੈਂਦੀ ਸੀ ਗ੍ਰੰਥੀ ਵਾਸਤੇ 4000 ਤਨਖਾਹ ਤੋਂ 10000 ਕਰਤੀ ਸੀ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਗ੍ਰੰਥੀ ਚੰਗੇ ਚਾਹੀਦੇ ਐ ਇੱਥੇ ਨੇੜੇ ਤੇੜੇ ਪਿੰਡ ਹੋਏਗਾ ਕੋਈ 4000 ਤੋਂ 10000 ਕਰਤੀ ਸੀ ਪਰ ਕਹਿੰਦੇ ਸਾਡੇ ਵਾਲਾ ਗ੍ਰੰਥੀ ਇੰਨਾ ਨਿਕੰਮਾ ਨਿਕਲਿਆ ਉਹ ਕਹਿੰਦਾ ਅਸੀਂ ਤਾਂ ਕਿਹਾ ਬੱਚੇ ਵੀ ਉਹਦੇ ਇੱਕ ਬੱਚੇ ਦਾ ਖਰਚਾ ਵੀ ਚੱਕ ਲਿਆ ਵੀ ਮੈਂ ਹੀ ਪੜ੍ਹਾ ਦੂੰ ਤੇਰਾ ਵਧੀਆ ਸਕੂਲਾਂ 'ਚ ਬੱਚੇ ਪੜ੍ਹਨੇ ਚਾਹੀਦੇ ਗ੍ਰੰਥੀਆਂ ਦੇ ਸਟੇਜਾਂ ਤੇ ਮੈਂ ਵੀ ਬੋਲਦਾ ਬਹੁਤ ਵਾਰ ਇਹ ਠੀਕ ਹੈ ਪਰ ਕਹਿੰਦੇ ਹੋਇਆ ਕਿ ਉਹ ਬੰਦਾ ਰਸੀਦ ਬੁੱਕ ਦਾ ਹੀ ਪਤਾ ਨਹੀਂ ਲੱਗਾ, ਰਸੀਦ ਬੁੱਕ ਦੇਤੀ, ਮੁੜ ਕੇ ਮੂੰਹ ਵਿਖਾਉਣ ਜੋਗੇ ਨਹੀਂ ਰਹੇ, ਜਿਹਦੇ ਪਿੱਛੇ ਅਸੀਂ ਸਟੈਂਡ ਲੈਂਦੇ ਸੀ ਉਹ ਬੰਦਾ ਹੀ ਨਿਕੰਮਾ ਨਿਕਲਿਆ। ਮੈਨੂੰ ਉਹ ਬੰਦਾ ਕਹਿੰਦਾ ਇਹ ਗੱਲ ਕਿਹਦੀ ਹੈ ਸੁਣਿਓ, ਇਹ ਗੱਲ ਹੈ ਕਹਿੰਦੇ ਗ੍ਰੰਥੀ ਨਿਕੰਮਾ ਨਿਕਲਿਆ, ਉਹਨੇ ਜ਼ਿੰਮੇਵਾਰੀ ਨਹੀਂ ਸਮਝੀ। ਤੇ ਇੱਕ ਅੱਜ ਫੋਨ ਮੈਨੂੰ ਗਿਆ ਕਹਿੰਦੇ ਜੀ ਕਮੇਟੀ ਵਾਲੇ ਬੜੇ ਖਤਰਨਾਕ ਨੇ, ਉਹ ਹੋਰ ਕਿਸੇ ਪਿੰਡ ਦੀ ਗੱਲ ਕਰਦੇ ਨੇ। ਮੈਂ ਕਿਹਾ ਇੱਥੇ ਕੀ ਹੈ? ਕਹਿੰਦੇ ਅੱਧੇ ਸਰਸੇ ਵਾਲੇ ਵਾੜੀ ਫਿਰਦੇ ਨੇ ਵਿੱਚ। ਹੁਣ ਇੱਥੇ ਕਮੇਟੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਕਮੇਟੀ ਜ਼ਿੰਮੇਵਾਰੀ ਆਪਣੀ ਤੋਂ ਭੱਜ ਰਹੀ ਹੈ, ਉਹ ਗ੍ਰੰਥੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਲੋੜ ਅਸਲ ਵਿੱਚ ਇਹ ਨਹੀਂ, ਹੁਣ ਜੇ ਇੱਕ ਗ੍ਰੰਥੀ ਦੀ ਸੁਣ ਕੇ ਮੈਂ ਕਹਾਂ ਗ੍ਰੰਥੀਆਂ ਦੇ ਹੱਕ 'ਚ ਬੋਲੂ ਨਾ, ਤੁਹਾਨੂੰ ਸਾਰੀ ਪਿਕਚਰ ਵੇਖਣੀ ਪੈਣੀ। ਸਾਰੀ ਪਿਕਚਰ ਕੀ ਹੈ? ਵੀ ਬਹੁਤ ਸਾਰੇ ਗ੍ਰੰਥੀ ਬਹੁਤ ਚੰਗੇ ਨੇ, ਪਰ ਕਈ ਜਗ੍ਹਾ ਕਮੇਟੀਆਂ ਚੰਗੀਆਂ ਨੇ, ਬੰਦੇ ਮਾੜੇ ਟੱਕਰ ਜਾਂਦੇ। ਗੱਲਾਂ ਦੋਵੇਂ ਨੇ, ਇਰਾਦਿਆਂ ਤੇ ਗੱਲਾਂ ਖੜਦੀਆਂ, ਗਲਤ ਠੀਕ ਏਦਾਂ ਨਹੀਂ ਹੋ ਸਕਦਾ। ਪਹਿਲੇ ਦੌਰਾਂ 'ਚ ਮੈਂ ਬੇਨਤੀ ਕੀਤੀ ਇੱਕ ਹੋਰ ਖੋਲੋ ਥੋੜ੍ਹੀ ਜਿਹੀ, ਵੇਖੋ ਆਪਾਂ ਪਹਿਲੇ ਦੌਰਾਂ 'ਚ ਕਿਹਾ ਸੀ ਨਾ ਵੀ ਗਲਤ ਠੀਕ ਕੁਛ ਨਹੀਂ ਹੁੰਦਾ, ਇਹਦਾ ਪਿੰਟ ਸਿਆਪਾ ਵੀ ਕਈਆਂ ਨੇ ਪਾਇਆ ਵੀ ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ। ਕੰਮ ਨੂੰ ਵੇਖ ਕੇ ਤੁਸੀਂ ਗਲਤ ਠੀਕ ਨਹੀਂ ਕਹਿ ਸਕਦੇ, ਤੁਹਾਨੂੰ ਵੇਖਣੇ ਪੈਣਗੇ ਇਰਾਦੇ। ਮੈਂ ਤੁਹਾਨੂੰ ਪੁੱਛਿਆ ਸੀ ਨਾ ਵੀ ਅੱਜ ਮੈਂ ਫਿਰ ਪੁੱਛ ਲੈਂਦਾ ਦੁਬਾਰਾ, ਨਵੇਂ ਸਰੋਤੇ ਬਹੁਤ ਹੈ, ਅੱਜ ਆਪਾਂ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਨਜ਼ਰੀਆ ਦਿੱਤਾ, ਤੂੰ ਆਪ ਸੋਚ, ਤੇਰਾ ਆਪ ਦਿਮਾਗ ਕੰਮ ਕਰਨਾ ਚਾਹੀਦਾ, ਹਾਲਾਤ ਕੀ ਨੇ ਉਹਦੇ ਮੁਤਾਬਕ ਫੈਸਲਾ ਲੈਣਾ ਸਿੱਖ। ਮੈਂ ਬੇਨਤੀ ਕਰਕੇ ਪੁੱਛਿਆ ਸੀ ਦੱਸੋ ਪਿਆਰਿਓ ਸੱਚ ਬੋਲਣਾ ਚਾਹੀਦਾ ਕਿ ਝੂਠ ਬੋਲਣਾ ਚਾਹੀਦਾ, ਦੱਸੋ ਬੋਲੋ ਬਈ ਸਿੰਘੋ, ਇਹ ਤੇ ਸਾਰਿਆਂ ਨੂੰ ਪਤਾ, ਬੋਲ ਕੇ ਦੱਸੋ ਪਿਆਰਿਓ ਸੱਚ ਕੇ ਝੂਠ, ਸੱਚ ਬੋਲਣਾ ਚਾਹੀਦਾ ਨਾ। ਪਰ ਗੰਗੂ ਨੇ ਕੀ ਕੀਤਾ, ਕਚਹਿਰੀ 'ਚ ਜਾ ਕੇ ਸੱਚ ਬੋਲਿਆ ਸੀ ਕਿ ਝੂਠ? ਗੰਗੂ ਨੇ ਜਾ ਕੇ ਦੱਸਿਆ ਸੀ ਵੀ ਸਾਹਿਬਜ਼ਾਦੇ ਮੇਰੇ ਘਰ ਨੇ, ਘਰ ਉਹਦੇ ਹੈ ਸੀ, ਇਹ ਸੱਚ ਹੈ ਕਿ ਝੂਠ ਹੈ? ਸੱਚ ਹੈ। ਝੂਠ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ? ਨਹੀਂ ਬੋਲਣਾ ਚਾਹੀਦਾ। ਪਰ ਗੁਰੂ ਗੋਬਿੰਦ ਸਿੰਘ ਮਾਛੀਵਾੜ ਦੇ ਜੰਗਲ ਵਿੱਚੋਂ ਨਿਕਲਣ ਲੱਗੇ ਹੈ, ਹੈ ਕੌਣ ਨੇ? ਗੁਰੂ ਗੋਬਿੰਦ ਸਿੰਘ। ਪਰ ਸਿੰਘਾਂ ਨੇ ਕਿਹਾ ਕਿ ਉੱਚਦੇ ਪੀਰ ਇਹ ਝੂਠ ਹੈ, ਪਰ ਬੋਲਿਆ ਨਾ ਉੱਥੇ। ਤੁਸੀਂ ਕਹਿੰਦੇ ਹੋ ਝੂਠ ਬੋਲਣਾ ਨਹੀਂ ਚਾਹੀਦਾ, ਕੋਈ ਬੋਲਦਾ ਹੈ ਪਿੱਛੇ ਆਵਾਜ਼ ਆ ਰਹੀ ਹੈ, ਪਤਾ ਨਹੀਂ ਬਾਹਰ ਗੱਲਾਂ ਕਰਦੇ, ਥੋੜਾ ਜਿਹਾ ਕੰਟਰੋਲ ਕਰਿਓ। ਅੱਛਾ ਉਧਰੋਂ, ਅੱਛਾ ਸੁਣੋ ਸੁਣੋ ਵੀ ਕੋਈ ਨਹੀਂ ਰਹਿਣ ਦਿਓ, ਮੇਰੇ ਖਿਆਲ ਅੰਮ੍ਰਿਤ ਸੰਚਾਰ ਹੁੰਦਾ ਉਧਰ, ਸਪੀਕਰ ਦੀ ਆਵਾਜ਼ ਹੋ ਥੋੜੀ ਬਹੁਤ, ਉਹ ਚਲੋ ਉਧਰ ਵੀ ਜ਼ਰੂਰੀ ਹੈ ਕਿਉਂਕਿ ਜਿਹੜੇ ਅੰਮ੍ਰਿਤ ਛਕ ਰਹੇ ਨੇ ਉਹਨਾਂ ਨੇ ਮਰਿਆਦਾ ਸਮਝਣੀ, ਰਹਿਣ ਦਿਓ, ਇੱਥੇ ਆਪਾਂ ਕੋਈ ਨਹੀਂ ਕਰ ਲੈਂਦੇ ਗੱਲ। ਸੁਣੋ ਬਈ ਪਿਆਰਿਓ, ਹੁਣ ਜਦੋਂ ਤੁਸੀਂ ਵੇਖੋਗੇ ਬੋਲਦੇ ਬੋਲਦੇ ਉੱਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸੱਚ ਹੈ ਜਾਂ ਝੂਠ ਹੈ, ਤੁਹਾਨੂੰ ਗੰਗੂ ਦਾ ਇਰਾਦਾ ਵੇਖਣਾ ਪੈਣਾ ਹੈ, ਗੰਗੂ ਦਾ ਇਰਾਦਾ ਮਾੜਾ ਹੈ, ਉਹਦਾ ਬੋਲਿਆ ਸੱਚ ਵੀ ਝੂਠ ਹੈ, ਬੜਾ ਭੈੜਾ ਸੱਚ ਹੈ, ਇਰਾਦਾ ਕਿੱਦਾਂ ਖਤਰਨਾਕ ਹੈ ਗੰਗੂ ਦਾ, ਸੱਚ ਤੇਰਾ ਸਿਰ 'ਚ ਮਾਰਨਾ, ਸੱਚ ਤੇਰਾ ਕੀ ਕਰਾਂਗੇ ਅਸੀਂ, ਇਰਾਦਾ ਤੇਰਾ ਗਲਤ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਨਾਲ ਦੇ ਸਿੰਘਾਂ ਦਾ ਇਰਾਦਾ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਨੂੰ ਕੱਢ ਕੇ ਲੈ ਕੇ ਜਾਣਾ ਹੈ, ਬਚਾ ਲਈਏ ਯਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੋਂ ਇਸ ਮਸਲੇ 'ਚੋਂ ਕੱਢੀਏ ਇਹਨਾਂ ਨੂੰ ਬਾਹਰ। ਉਹ ਸਿੰਘਾਂ ਨੇ ਉਸ ਵੇਲੇ ਝੂਠ ਬੋਲਿਆ, ਪਰ ਉਹ ਝੂਠ ਵੀ ਸੱਚ ਤੋਂ ਨਹੀਂ ਚੰਗਾ, ਇਰਾਦਾ ਬਹੁਤ ਕਮਾਲ ਹੁੰਦਾ। ਠੀਕ ਹੈ ਜੀ ਗੱਲ, ਓਕੇ ਹੁਣ ਅੱਗੇ ਗੱਲ ਕਰੋ। ਠੀਕ ਗਲਤ ਬਾਹਰ ਕੁਛ ਨਹੀਂ ਹੁੰਦਾ। ਮੈਂ ਤੁਹਾਨੂੰ ਪੁੱਛਿਆ ਸੀ ਵੀ ਮੈਂ ਅੱਖਾਂ ਬੰਦ ਕਰਕੇ ਐਂ ਜਿਵੇਂ ਮੈਂ ਸ਼ਬਦ ਪੜ੍ਹ, ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜ੍ਹਾਏ, ਅੱਖਾਂ ਮੇਰੀਆਂ ਬੰਦ ਕੀਤੀਆਂ ਹੋਈਆਂ, ਵਾਹਿਗੁਰੂ ਕਰਦਾ, ਤੁਹਾਨੂੰ ਸਾਰਿਆਂ ਨੂੰ ਐਂ ਲੱਗਦਾ ਵੀ ਸੁਰਤੀ ਕਿੰਨੀ ਲੱਗੀ ਪਈ ਹੈ ਯਾਰ, ਭਾਈ ਸਾਹਿਬ ਤੇ ਐਂ ਮਸਤ ਨੇ, ਐਂ ਲੱਗਦਾ ਕਿ ਨਹੀਂ ਲੱਗਦਾ ਜਦੋਂ ਕੀਰਤਨ ਕਰਦੇ ਹਾਂ ਆਪਾਂ, ਐਂ ਲੱਗਦਾ? ਅੱਛਾ ਇਹ ਠੀਕ ਹੈ ਜੀ ਗਲਤ ਹੈ? ਬੋਲੋ ਠੀਕ ਹੈ ਨਾ, ਜਿਹੜਾ ਕੰਮ ਕਰਦੇ ਆ ਆਪਾਂ ਠੀਕ ਹੈ ਨਾ ਪਿਆਰਿਓ? ਪਰ ਮੈਂ ਮੇਰੇ ਮਨ 'ਚ ਇਹ ਚੱਲ ਰਿਹਾ, ਸੁਣੋ ਪਿਆਰਿਓ, ਸਾਡੇ ਮੇਰੇ ਮਨ ਵਿੱਚ ਇਹ ਚੱਲਦਾ ਹੈ ਅੱਛਾ ਦਿਮਾਗ 'ਚ ਫਰਕ ਹੈ ਕਹਿੰਦੇ ਭਾਈ ਬੰਦੇ ਦੇ, ਇਹ ਤੁਸੀਂ ਇਲਾਕੇ ਵਾਲੇ ਜਾਣਦੇ ਹੋ ਬੰਦਾ ਕੌਣ, ਚਲੋ ਸੁਣੋ ਹੈ। ਇਹ ਸਾਰੇ ਪਤਾ ਹੈ ਨਾ ਵੀ ਹੈ ਸੱਚੀ ਬੋਲਾ ਹੈ ਨਾ ਅੱਬਾ ਫਿਰ ਠੀਕ ਹੈ ਕਿਤੇ ਅਗਲਾ ਕਹਿੰਦੇ ਵੀ ਜਵਾਬ ਮੰਗਦਾ ਸੀ ਜੀ ਕੱਲ੍ਹ ਨੂੰ ਰੌਲਾ ਪੈ ਜੇ ਇੱਥੇ ਬੋਲੇ ਹੀ ਨਹੀਂ ਜੀ ਕਹਿੰਦੇ ਵਿੱਚ ਜਵਾਬ ਮੰਗ ਲਿਆ ਬੰਦੇ ਨੇ ਕਿਤੇ ਉਹ ਹੈ ਹੀ ਇਹੋ ਜਿਹਾ ਫਿਰ ਠੀਕ ਹੈ ਕੋਈ ਨਹੀਂ ਉਹਦੇ ਦਿਮਾਗ 'ਚ ਫਰਕ ਹੈ ਸੋ ਕੋਈ ਨਹੀਂ ਇਹ ਇਹ ਹੋ ਜਾਂਦਾ ਭਾਈ ਕੋਈ ਨਾ ਕੋਈ ਇੱਦਾਂ ਦਾ ਵੀ ਆਓ ਹੁਣ ਇੱਧਰ ਧਿਆਨ ਨਾ ਹਿੱਲਣ ਦਿਓ ਪਿਆਰ ਇਕਾਗਰਤਾ ਬਣਾ ਕੇ ਰੱਖ ਜਮਾ ਹੀ ਨਾ ਹਿੱਲੇ ਹੁਣ ਵੇਖੋ ਇਕਾਗਰਤਾ ਨਾ ਭੰਗ ਹੋਣ ਦਿਓ ਧਿਆਨ ਰੱਖਿਓ ਭਾਈ ਉਹ ਸ਼ੋਰ ਸ਼ਰਾਬਾ ਜਿਹਾ ਹੋਏਗਾ ਫਿਰ ਪਰੇਸ਼ਾਨੀ ਹੋ ਜਾਣੀ ਆਰਾਮ ਨਾਲ ਬਿਲਕੁਲ ਕੋਈ ਉਹਨਾਂ ਨੂੰ ਲੈ ਬਸ ਲੈ ਕੇ ਸਿੰਘ ਚਲੋ ਬਾਹਰ ਉੱਧਰ ਲੰਗਰ ਵਾਲੇ ਪਾਸੇ ਬਿਠਾ ਦਿਓ ਚਾਹ ਪਿਆ ਦਿਓ ਪਾਣੀ ਪਿਆ ਦਿਓ ਉੱਧਰ ਹੀ ਭਾਈ ਰੱਖਿਓ ਹੁਣ ਚਲੋ ਇੱਧਰ ਸੁਣਿਓ ਪਿਆਰਿਓ ਹੁਣ ਗੱਲ ਧਿਆਨ ਨਾਲ ਸੁਣਿਓ ਅੱਛਾ ਹੁਣ ਜਿਹੜਾ ਇਹ ਮੈਂ ਇੱਦਾਂ ਬਹਿ ਕੇ ਅੱਖਾਂ ਬੰਦ ਕਰਕੇ ਸ਼ਬਦ ਪਹਿਲਾਂ ਗਾਇਆ ਪੜ੍ਹਿਆ ਹੁਣ ਤੁਸੀਂ ਤੇ ਇਹ ਕਹਿੰਦੇ ਹੋ ਵੀ ਭਾਈ ਸਾਹਿਬ ਦਾ ਮਨ ਬਹੁਤ ਜੁੜਿਆ ਹੋਇਆ ਅੱਖਾਂ ਤੇ ਖੋਲੀਆਂ ਹੀ ਨਹੀਂ ਭਾਈ ਸ਼ਬਦ ਵਿੱਚ ਮੈਂ ਤੇ 20 ਮਿੰਟ ਐ ਝਾਕੀ ਹੀ ਨਹੀਂ ਕਿ ਇਹ ਲੱਗਦਾ ਨਹੀਂ ਭਲਾ ਵੀ ਕੀ ਬਾਤ ਇਹ ਠੀਕ ਹੈ ਕਿ ਗਲਤ ਹੈ ਠੀਕ ਹੈ ਪਰ ਮੇਰੇ ਮਨ 'ਚ ਇਹ ਚੱਲਦਾ ਹੈ ਵੀ ਮੇਰਾ ਪ੍ਰਭਾਵ ਪੈਣਾ ਚਾਹੀਦਾ ਹੈ ਬੰਦੇ ਇੰਨੇ ਸੁਣ ਰਹੇ ਨੇ ਅੱਗੇ ਮੇਰੇ ਕੰਨੀ ਐ ਦੇਖਦੇ ਨੇ ਅੱਖਾਂ ਅੱਡ ਅੱਡ ਕੇ ਕੈਮਰਾ ਚੱਲਦਾ ਹੈ ਸਾਰੀ ਦੁਨੀਆ 'ਚ ਜਾ ਰਿਹਾ ਹੈ ਵੀ ਮਨਾ ਅੱਖਾਂ ਨਾ ਖੋਲੀ ਜੇ ਬਿਟਰ ਬਿਟਰ ਝਾਕੇਗਾ ਭੈੜਾ ਲੱਗੇਗਾ ਦੱਸੋ ਇਹ ਠੀਕ ਹੈ ਕਿ ਗਲਤ ਹੋਇਆ ਫਿਰ ਗਲਤ ਹੈ ਕਰਮ ਗਲਤ ਠੀਕ ਕਿਵੇਂ ਹੋ ਗਿਆ ਕੰਮ ਤੋਂ ਕਿਵੇਂ ਗਲਤ ਠੀਕ ਮੰਨ ਲਓਗੇ ਜੇ ਕਰਮ ਗਲਤ ਠੀਕ ਹੈ ਬਾਬੇ ਬੜੇ ਵੱਡੇ ਨੰਬਰ ਲੈ ਜਾਣਗੇ ਸਾਡੇ ਬਹੁਤ ਵਧੀਆ ਇੱਥੇ ਮੈਨੂੰ ਕੱਲ ਇੱਕ ਸਿੰਘ ਦੀ ਗੱਲ ਹੁੰਦੀ ਸੀ ਮਾੜੀ ਜੀ ਮੈਨੂੰ ਬਾਅਦ ਚ ਪਤਾ ਲੱਗਿਆ ਮੈਂ ਫੋਨ ਕਰਕੇ ਪਤਾ ਕਰਵਾਇਆ ਉਹ ਕਹਿੰਦੇ ਜੀ ਤੁਸੀਂ ਲੰਗਰ ਚ ਬਹਿ ਕੇ ਪ੍ਰਸ਼ਾਦਾ ਮੈਂ ਕਿਹਾ ਲੰਗਰ ਦਾ ਹੀ ਛਕਿਆ ਸੀ ਪ੍ਰਬੰਧਕਾਂ ਨੂੰ ਕਿਹਾ ਸੀ ਵੀ ਲੰਗਰ ਦਾ ਹੀ ਪ੍ਰਸ਼ਾਦਾ ਪਾਣੀ ਛਕਾ ਦਿਓ ਵੀ ਬਹਿਣ ਦਾ ਪ੍ਰਬੰਧ ਕਿਤੇ ਕਰ ਦਿਓ ਕਿਉਂਕਿ ਧੱਕਾ ਬਹੁਤ ਕਰਦੇ ਆ ਫੋਟੋਆਂ ਫਾਟੋਆਂ ਖਿਚਾਉਣ ਵਾਲੇ ਨਿਕਲਣ ਵਾਲੇ ਪਰੇਸ਼ਾਨ ਕਰਦੇ ਆ ਇਹਨਾਂ ਨੇ ਨਾਲ ਟੈਂਟ ਜਿਹਾ ਲਾ ਲਿਆ ਵੀ ਉੱਥੇ ਬਿਠਾ ਕੇ ਚਲੋ ਲੰਗਰ ਦੇ ਵਿੱਚੋਂ ਰੋਟੀ ਲਿਆ ਕੇ ਮੈਨੂੰ ਉਹਨਾਂ ਨੇ ਖਵਾ ਦਿੱਤੀ ਪੰਗਤਾਂ ਪਿੱਛੇ ਲਾ ਲਈਆਂ ਉੱਥੇ ਬਹਿ ਕੇ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਉਹ ਕਹਿੰਦਾ ਜੀ ਤੁਸੀਂ ਥੱਲੇ ਬਹਿ ਕੇ ਛਕਿਆ ਸੀ ਮੈਂ ਕਿਹਾ ਹਾਂ ਅੱਛਾ ਜੀ ਸਾਨੂੰ ਤਾਂ ਇਹ ਤਾਂ ਬਹੁਤ ਵਧੀਆ ਗੱਲ ਹੈ ਤੁਹਾਡੀ ਇਹ ਤਾਂ ਕਮਾਲ ਕਰਤੀ ਤੁਸੀਂ ਸੰਗਤ 'ਚ ਥੱਲੇ ਬਹਿ ਕੇ ਛਕ ਲੈਂਦੇ ਹੋ ਮੈਂ ਕਿਹਾ ਛਕਦੇ ਹੀ ਆ ਥੱਲੇ ਹੋਰ ਕੀ ਇਹਦੇ 'ਚ ਕੀ ਗੱਲ ਹੈ ਵੀ ਰੋਟੀ ਕੋਈ ਖਾਣੀ ਹੈ ਨਹੀਂ ਇਹ ਤਾਂ ਬਹੁਤ ਵਧੀਆ ਗੱਲ ਹੈ ਮੈਂ ਕਿਹਾ ਸਮਝਿਆ ਕੀ ਸੀ ਤੂੰ ਪਹਿਲੇ ਦਿਨ ਕਹਿੰਦਾ ਸਮਝਣਾ ਕੀ ਸੀ ਮੈਂ ਕਿਹਾ ਹੋ ਸਕਦਾ ਮੇਰਾ ਇਰਾਦਾ ਦਿਖਾਵਾ ਕਰਨ ਦਾ ਹੀ ਹੋਵੇ ਆਖੋ ਸਤਨਾਮ ਤੈਂ ਮੈਨੂੰ ਪੰਗਤ 'ਚ ਬੈਠੇ ਨੂੰ ਵੇਖ ਲਿਆ ਹੋ ਸਕਦਾ ਮੇਰਾ ਇਰਾਦਾ ਗਲਤ ਹੀ ਹੋਵੇ ਮੈਂ ਗੱਲਾਂ ਹੀ ਕਰਾਉਣੀਆਂ ਚਾਹੁੰਦਾ ਹੋਵਾਂ ਵੀ ਬੱਲੇ ਬੱਲੇ ਹੋਊ ਵੀ ਯਾਰ ਐ ਗੱਲਾਂ ਕਰਨਗੇ ਹਾਏ ਓਏ ਉਹ ਥੱਲੇ ਬਹਿ ਕੇ ਖਾ ਲੈਂਦਾ ਓਏ ਗੱਲਾਂ ਹੋਣਗੀਆਂ ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਹੈ ਇਹੀ ਤੇ ਮੈਂ ਸਮਝਾਉਂਦਾ ਸੀ ਪਹਿਲੇ ਦੁਆਨ 'ਚ ਇਹੀ ਤੇ ਮੈਂ ਗੱਲ ਕਰਕੇ ਗਿਆ ਤੁਹਾਡੇ ਨਾਲ ਇਰਾਦੇ ਵੇਖਣ ਕਦੋਂ ਲੱਗੋਗੇ ਤੇ ਇਰਾਦਾ ਇੱਕ ਮਿੰਟ 'ਚ ਪਤਾ ਨਹੀਂ ਲੱਗ ਜਾਂਦਾ ਤੁਹਾਨੂੰ ਸਾਰਾ ਕੁਝ ਵੇਖਣਾ ਪੈਣਾ ਹੈ ਮੇਰਾ ਪਿਛਲਾ ਲੰਘਿਆ ਸਮਾਂ ਮੇਰਾ ਆਇਆ ਸਮਾਂ ਮੇਰਾ ਮੌਜੂਦਾ ਸਮਾਂ ਸਾਰੇ ਦੀ ਸਾਰੀ ਪਿਕਚਰ ਵੇਖ ਕੇ ਫਿਰ ਹੌਲੀ ਹੌਲੀ ਮੇਰੇ ਇਰਾਦਿਆਂ ਦਾ ਪਤਾ ਲੱਗਣਾ ਹੈ ਜਿੱਦਣ ਇਰਾਦੇ ਵੇਖਣ ਲੱਗੋਗੇ ਸਿੱਖੋ ਕਾਮਯਾਬ ਉਦਣ ਹੋਵੋਗੇ ਬਾਬਿਆਂ ਦੇ ਭਾਸ਼ਣ ਨਾ ਵੇਖੋ ਪ੍ਰਚਾਰਕਾਂ ਦੇ ਲੈਕਚਰ ਨਾ ਵੇਖੋ ਲੀਡਰਾਂ ਦੇ ਲੈਕਚਰ ਨਾ ਵੇਖੋ ਲੱਛੇਦਾਰ ਸ਼ਬਦਾਵਲੀ ਨਾ ਵੇਖੋ ਇਰਾਦੇ ਵੇਖਣ ਲੱਗੋ ਇਰਾਦੇ ਮਾੜੇ ਹੋ ਸਕਦੇ ਆ ਸ਼ਬਦ ਬਹੁਤ ਵਧੀਆ ਹੋ ਸਕਦੇ ਆ ਇਰਾਦੇ ਮਾੜੇ ਹੋ ਸਕਦੇ ਆ ਕਰਮ ਵੇਖਣ ਨੂੰ ਬਹੁਤ ਵਧੀਆ ਹੈ ਜੇ ਗੱਲ ਕਰਨਾ ਨਾ ਭੁੰਜੇ ਬਹਿ ਕੇ ਰੋਟੀ ਖਾਣ ਦੀ ਮੇਰੀ ਵੀ ਮੈਂ ਥੱਲੇ ਬਹਿ ਕੇ ਖਾ ਗਿਆ ਗੱਲਾਂ ਕਰਦਾ ਹੈ ਉਹ ਬਾਬੇ ਬਹੁਤ ਨੰਬਰ ਲੈ ਜਾਣਗੇ ਸਾਡੇ ਬਾਬੇ ਤੇ ਇਦਾਂ ਦੇ ਆ ਕਈ ਵੇਖੇ ਆ ਮੈਂ ਐਡੀਆਂ ਐਡੀਆਂ ਵਿਆਹੀਆਂ ਪਾਟੀਆਂ ਸਾਰੀ ਜ਼ਿੰਦਗੀ ਜੁੱਤਾ ਨਹੀਂ ਪਾਇਆ ਇੱਕ ਚੋਲੇ 'ਚ ਉਮਰ ਲੰਘਾਤੀ ਸਾਰੀ ਇੱਕ ਚੋਲਾ ਇੱਕ ਕਸ਼ਹਿਰਾ ਇਹੋ ਜਿਹੇ ਬੰਦੇ ਵੀ ਹੈ ਦੋ ਹੀ ਕਸ਼ਹਿਰੇ ਹੋਣਗੇ ਇੱਕ ਚੋਲਾ ਹੋਊ ਜੁੱਤੀ ਪਾਈ ਹੋਈ ਨਹੀਂ ਐਡੀਆਂ ਐਡੀਆਂ ਵਿਆਹੀਆਂ ਪਾਟੀਆਂ ਸਾਡੇ ਨਾਲੋਂ ਤੇ ਕਿਤੇ ਗਾਂ ਲੰਘ ਜਾਣਗੇ ਜੇ ਕਰਮ ਵੇਖੇਗਾ ਤੇ ਉਹਨਾਂ ਦੇ ਅਕਾਊਂਟ ਜਾ ਕੇ ਵੇਖ ਹੈਰਾਨ ਹੋ ਜਾਏਗਾ 60-60 ਕਰੋੜ ਰੁਪਈਆ ਇੱਕ ਇੱਕ ਬੰਦਾ ਜਮ੍ਹਾਂ ਕਰੀ ਫਿਰਦਾ ਕਰਮ ਕੀ ਵੇਖਦਾ ਹੈ ਕਰਮ ਕੀ ਵੇਖਦਾ ਤੈਨੂੰ ਐਂ ਲੱਗੂ ਯਾਰ ਇੰਨੀ ਇੰਨੀ ਮਰਤਾ ਹੋਏ ਜੁੱਤੀ ਨਹੀਂ ਪਾਈ ਕਮਾਲ ਕਰਤੀ ਇਸ ਬੰਦੇ ਨੇ ਸਾਰੀ ਜ਼ਿੰਦਗੀ ਜੁੱਤੀ ਨਹੀਂ ਪਾਈ ਉਹ ਏਡੀਆਂ ਪਿਆਈਆਂ ਪਾੜੀ ਫਿਰਦਾ ਉਹਦੇ ਤੇ ਬੰਦਾ ਇਹ ਤੇ ਭਗਤੀ ਬਹੁਤ ਵਧੀਆ ਹੈ ਪਰ ਉਹ ਸਿਰੇ ਦਾ ਪਖੰਡੀ ਹੈ ਕਿਉਂ ਭਲਾ ਉਹ ਚਾਹੁੰਦਾ ਹੀ ਇਹ ਹੈ। ਫਿਰ ਗੱਲਾਂ ਵੀ ਲੋਕ ਦੂਰ ਤੱਕ ਕਰਦੇ ਐ, ਓਏ ਬਾਬੇ ਦੀਆਂ ਵਿਚਾਰੇ ਦੀਆਂ ਵਿਆਹੀਆਂ ਪਾਟੀਆਂ ਪਈਆਂ ਵਿਚਾਰਾ ਉਹ ਤੜਕੀ ਉਹ ਆਹ ਗੱਲਾਂ ਕਰਦੇ ਐ। ਐਂ ਬਿਸਤਰੇ ਸਾਡੇ ਵਰਗੇ ਤੇ ਬਿਸਤਰੇ ਤੇ ਸੌਂਦੇ ਆ, ਉਹਤੇ ਜਿਹੜੀਆਂ ਦਰੀਆਂ ਜੀਆਂ ਵਿਛੀਆਂ ਨਾ ਟਾਟ ਜੇ ਵਿਛੇ ਹੁੰਦੇ ਆ ਰੋਟੀ ਖਾਣ ਵਾਲੇ, ਇਹਦੇ ਤੇ ਲੰਮੇ ਪੈ ਜਾਂਦੇ ਆ। ਫਿਰ ਬਾਬਿਆਂ ਦੇ ਚੇਲੇ ਗੱਲਾਂ ਕਰਦੇ ਵੀ ਇਹਨਾਂ ਨੇ ਤੇ ਜੀ ਕਦੇ ਕਦੇ ਕਦੇ ਲੱਕ ਮੰਜੇ ਨਾਲ ਲਾ ਕੇ ਨਹੀਂ ਵੇਖਿਆ, ਇਹ ਤਾਂ ਐਂ ਕੰਧ ਨਾਲ ਢੋ ਲਾ ਕੇ ਪੈ ਜਾਂਦੇ ਨੇ ਦੋ ਤਿੰਨ ਘੰਟੇ, ਬਹੁਤ ਅੱਗੇ ਲੰਘ ਜਾਣਗੇ। ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਇਰਾਦੇ ਵੇਖੋ। ਕੱਲਾ ਕਰਮ ਵੇਖ ਕੇ ਪਤਾ ਨਹੀਂ ਲੱਗ ਜਾਂਦਾ ਬੰਦਾ ਹੈ ਕਿੱਦਾਂ ਦਾ। ਜਦੋਂ ਅਸੀਂ ਇਰਾਦੇ ਵੇਖਾਂਗੇ ਫਿਰ ਸਮਝ ਆਏਗੀ, ਫਿਰ ਗੱਲ ਪੂਰੀ ਦੀ ਪੂਰੀ ਪਤਾ ਲੱਗੇਗੀ। ਤੇ ਗੱਲ ਵੇਖੀਏ ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਸੀ ਵੀ ਜੇ ਸਮਾਜ ਸੋਹਣਾ ਬਣਾਉਣਾ ਹੈ ਫਿਰ ਤੁਹਾਨੂੰ ਜ਼ਿੰਮੇਵਾਰੀਆਂ ਵੱਲ ਜਾਣਾ ਪਏਗਾ, ਆਪਣੇ ਫਰਜ਼ ਵੇਖਣੇ ਪੈਣਗੇ। ਸਾਡੇ ਫਰਜ਼ ਕੀ ਸੀ? ਜਿਹੜੇ ਫਰਜ਼ ਜਿੱਦਾਂ ਨਿਭਾਉਣੇ ਚਾਹੀਦੇ ਸੀ ਅਸੀਂ ਨਿਭਾ ਨਹੀਂ ਸਕੇ। ਅੱਜ ਆ ਸਮਾਜ ਦਾ ਖਲਾਰਾ ਤਾਂ ਪਿਆ ਹੋਇਆ, ਜਜ਼ਬਾਤ ਹੋਣੇ ਚਾਹੀਦੇ ਨੇ ਪਰ ਮਗਰ ਗਿਆਨ ਵੀ ਡਰਾਈਵ ਕਰੇ। ਅੰਦਰ ਤੇਰੇ ਭਾਵਨਾ ਹੋਵੇ, ਸ਼ਰਧਾ ਹੋਵੇ, ਪਰ ਤੇਰੇ ਕੋਲ ਅਕਲ ਹੋਵੇ, ਵਿਵੇਕ ਬੁੱਧ ਹੋਵੇ। ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਵਿਚਾਰਵਾਨ ਬੁੱਧੀ ਹੋਵੇ, ਸਾਰਾ ਕੁਛ ਵੇਖ ਸਕੇ, ਪੂਰੀ ਦੀ ਪੂਰੀ ਪਿਕਚਰ ਵੇਖ ਸਕੇ। ਜਦੋਂ ਅਗਲਾ ਗੱਲ ਕਰਦਾ ਤੇਰੇ ਤੂੰ ਐ ਤੇਰਾ ਦਿਮਾਗ ਕੰਮ ਕਰੇ, ਇੱਕ ਮਿੰਟ ਚ ਪੈਰੋਂ ਕੱਢਣ ਵਾਲਾ ਹੋਵੇ ਤੂੰ, ਇਦਾਂ ਦਿਮਾਗ ਤੇਜ਼ ਹੋਵੇ। ਗੁਰੂ ਸਾਹਿਬ ਦੇ ਸਾਹਮਣੇ ਜਾਣ ਤੋਂ ਡਰਦੇ ਸੀ ਸਾਰੇ ਵੀ ਜੇ ਕਿਤੇ ਚਲੇ ਗਏ ਗੱਲ ਚੱਲ ਪਈ ਤੇ ਉਹਨਾਂ ਨੇ ਤੇ ਇੱਕ ਮਿੰਟ ਚ ਫੜ ਲੈਣਾ, ਮੈਨੂੰ ਇੱਕ ਸਕਿੰਟ ਵਿੱਚ ਫੜਿਆ ਜਾਣਾ, ਮੈਂ ਉੱਥੇ ਮੈਂ ਕਿਵੇਂ ਬੋਲ ਸਕਦਾ, ਮੈਂ ਉਹਨਾਂ ਸਾਹਮਣੇ ਮੈਂ ਕਿੱਥੇ ਖੜ ਖੜ। ਤਾਂ ਕਰਕੇ ਲੋੜ ਹੈ ਅੱਜ ਦੇ ਸਮੇਂ ਵਿੱਚ ਆਪਣੇ ਸੁਭਾਅ ਨੂੰ ਵੇਖੀਏ, ਇਹਨੂੰ ਤੇਜ਼ ਕਰੀਏ। ਜਿਵੇਂ ਆਪਾਂ ਗੱਲ ਕੀਤੀ ਸੀ ਵੀ ਗਿਆਨ ਲੈ ਕੇ, ਸਮਝ ਲੈ ਕੇ, ਅਕਲ ਲੈ ਕੇ ਆਪਣੇ ਆਪ ਨੂੰ ਬਦਲੀਏ। ਨਿਕੰਮੇ ਬੰਦਿਆਂ ਨੂੰ ਆਪ ਕੰਮ ਦੇ ਬੰਨਣਾ ਪੈਣਾ ਹੈ, ਬਣਾਇਆ ਨਹੀਂ ਜਾ ਸਕਦਾ, ਬੰਨਣਾ ਪੈਣਾ ਹੈ। ਆਪਣੇ ਮਨ ਨੂੰ ਆਪ, ਆਪਣੀਆਂ ਨਲੈਕੀਆਂ, ਆਪਣੀਆਂ ਨਾਕਾਮੀਆਂ, ਆਪਣੀਆਂ ਕਮਜ਼ੋਰੀਆਂ ਆਪ ਲੱਭਣੀਆਂ ਪੈਣਗੀਆਂ, ਵੇਖਣੀਆਂ ਪੈਣਗੀਆਂ, ਗੱਲ ਬਣੇਗੀ ਫੇਰ। ਨਹੀਂ ਤੇ ਗਿਆਨ ਜਿੰਨਾ ਮਰਜ਼ੀ ਕਰਾ ਦਿਓ ਗਿਆਨ ਨਾਲ ਨਹੀਂ ਬੰਦਾ ਬਦਲਦਾ, ਗਿਆਨ ਤੇ ਜਾਣਕਾਰੀ ਹੈ। ਗਿਆਨ ਕੀ ਹੈ? ਇੱਕ ਜਾਣਕਾਰੀ ਜਿਹਨੂੰ ਅਸੀਂ ਅੱਜ ਗਿਆਨ ਮੰਨਦੇ ਹਾਂ। ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਜਿਵੇਂ ਇੱਕ ਦੁਕਾਨ ਵਾਲਾ ਜਿਹੜਾ ਹੈ ਰਾਸ਼ਨ ਦਾ ਸਮਾਨ ਭਰੀ ਫਿਰਦਾ, ਧਿਆਨ ਨਾਲ ਸੁਣਿਓ ਪਿਆਰਿਓ, ਰਾਸ਼ਨ ਦਾ ਸਮਾਨ ਭਰੀ ਫਿਰਦਾ, ਗੋਦਾਮ ਭਰੀ ਫਿਰਦਾ। ਉਹ ਗੋਦਾਮ ਵਾਲੇ ਤੋਂ ਪੰਸਾਰੀ ਵਾਲਾ ਦੁਕਾਨ ਤੇ ਲੈ ਆਇਆ, ਦੁਕਾਨ ਵਾਲੇ ਕੋਲੇ ਕਿੰਨਾ ਰਾਸ਼ਨ ਹੈ? ਸਾਰੀ ਜ਼ਿੰਦਗੀ 'ਚ ਮਿਰਚਾਂ ਵੀ ਬਹੁਤ ਵੇਚੀਆਂ ਉਹਨੇ, ਨਮਕ ਵੀ ਬਹੁਤ ਵੇਚਿਆ, ਹਲਦੀ ਵੀ ਬਹੁਤ ਵੇਚੀ ਹੈ, ਮਸਾਲੇ ਵੀ ਬਹੁਤ ਵੇਚੇ ਹੈ। ਉਹ ਸੇਠ ਨੂੰ ਗਿਓ, ਉਹ ਸੇਠਾ 40 ਸਾਲ ਦਾ ਦੁਕਾਨ ਪਾਈ ਫਿਰਦਾ ਹੈ? ਉਹ ਕਹੂਗਾ ਹਾਂ। ਕਿੰਨਾ ਕੁ ਸਮਾਨ ਵੇਚਦਾ? ਕਰੋੜਾਂ ਦਾ ਹੀ ਵੇਚਦਾ, ਹਲਦੀ ਨਮਕ ਵੇਚਦਾ ਹੈ, ਮਸਾਲੇ ਵੇਚ ਲੈਂਦਾ, ਐਂ ਕਰ ਆ ਮੂੰਗੀ ਦੀ ਦਾਲ ਥੋੜ੍ਹੀ ਜਿਹੀ ਬਣਾ ਕੇ ਵਿਖਾ, ਦਾਲ ਵੀ ਵੇਚਦਾ ਲੈ ਬਣਾ ਕੇ ਵਿਖਾ। ਉਹ ਕਹੂਗਾ ਵੇਚਣਾ ਵੇਚਿਆ ਲੱਖਾਂ ਦਾ ਹੀ ਹੈ ਪਰ ਦਾਲ ਬਣਾਉਣੀ ਨਹੀਂ ਆਉਂਦੀ, ਆਖੋ ਸਤਨਾਮ, ਬਣਾਉਣੀ ਨਹੀਂ ਆਉਂਦੀ। ਇਹ ਕੀ ਹੈ ਜੀ ਪਿਆਰਿਓ? ਬਣਾਉਣੀ ਆਉਂਦੀ ਨਹੀਂ, ਰਾਸ਼ਨ ਬਹੁਤ ਹੈ ਉਹਦੇ ਕੋਲ, ਰਾਸ਼ਨ ਬਹੁਤ ਹੈ। ਇਸੇ ਤਰ੍ਹਾਂ ਸਾਡੇ ਵਰਗੇ ਜਿਹੜੇ ਆ ਘਰੇ ਲੈ ਆਉਂਦੇ ਆ ਰਾਸ਼ਨ, ਸਾਡੀਆਂ ਰਸੋਈਆਂ 'ਚ ਥੋੜ੍ਹਾ ਥੋੜ੍ਹਾ ਰਾਸ਼ਨ, ਥੋੜ੍ਹਾ ਥੋੜ੍ਹਾ ਐਂ ਡੱਬੇ ਭਰੇ ਪਏ ਆ, ਪਰ ਬਣਾਉਣਾ ਨਹੀਂ ਸਾਨੂੰ ਆਉਂਦਾ। ਜਿਹੜਾ ਬਣਾਉਣਾ ਹੈ ਉਹ ਸਿੱਖਣਾ, ਜਿਹੜੀ ਇਨਫੋਰਮੇਸ਼ਨ ਹੈ, ਜਿਹੜੀ ਜਾਣਕਾਰੀ ਹੈ, ਜਿੰਨੀ ਮਰਜ਼ੀ ਇਕੱਠੀ ਕਰੀ, ਜਿੰਨਾ ਮਰਜ਼ੀ ਗਿਆਨ ਤੁਸੀਂ ਵੀ ਜਾਣ, ਮੈਨੂੰ ਆਹ ਵੀ ਪਤਾ ਹੈ, ਮੈਨੂੰ ਆਹ ਵੀ ਪਤਾ ਹੈ, ਮੈਨੂੰ ਆਹ ਵੀ ਪਤਾ ਹੈ, ਪਰ ਸਾਨੂੰ ਉਹ ਚੀਜ਼ ਕਰਕੇ ਵਿਖਾਉਣੀ ਪੈਣੀ ਹੈ, ਕਦਰ ਫਿਰ ਪੈਣੀ ਹੈ। ਸੁਣੋ ਪਿਆਰਿਓ, ਸਾਹਿਬਜ਼ਾਦੇ ਨਾ ਆਨੰਦਪੁਰ ਸਾਹਿਬ ਰਹਿੰਦੇ ਹੁੰਦੇ, ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਚਲੋ ਥੋੜ੍ਹੀ ਜਿਹੀ ਵੀ। ਆਨੰਦਪੁਰ ਸਾਹਿਬ ਰਹਿੰਦੇ, ਦਰਬਾਰ ਐਂ ਲੱਗਦਾ 50,000 ਬੰਦਾ ਬਹਿੰਦਾ, ਢਾਡੀ ਵਾਰਾਂ ਗਾਉਂਦੇ ਚਾਰੇ ਜਣੇ, ਚਾਰੇ ਜਣੇ ਢਾਡੀ ਵਾਰਾਂ ਗਾਉਂਦੇ, ਇੱਕ ਕਰਦਾ ਲੈਕਚਰ, ਬੱਚੇ ਬੋਲਦੇ ਵੈਸੇ ਹੀ ਸੋਹਣੇ ਲੱਗਦੇ ਆ ਗਾਉਂਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਫਿਰ ਅਣਖਾਂ ਦੀਆਂ ਗੱਲਾਂ ਕਰਦੇ ਐ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਮਰ ਮਿਟਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਉੱਥੇ ਤੇ ਗੱਲਾਂ ਕਰਦੇ ਐ ਤੇ ਸੰਗਤ ਵਿੱਚ ਜਦੋਂ ਆਨੰਦਪੁਰ ਸਾਹਿਬ ਜੋੜ ਮੇਲੇ ਹੁੰਦੇ ਲੋਕੀ ਛੱਡਦੇ ਜਕਾਰੇ ਓਏ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਿਆ ਢਾਡੀ ਵਾਰਾਂ ਗਾਉਂਦੇ ਐ ਅਜੀਤ ਸਿੰਘ ਕਿਆ ਕਥਾ ਕਰਦਾ ਹੈ ਫਤਿਹ ਸਿੰਘ ਜਦੋਂ ਲੈਕਚਰ ਕਰਦਾ ਛੋਟਾ ਜਿਹਾ ਬੰਨ ਕੇ ਪਾ ਦਿੰਦਾ ਬੰਦਿਆਂ ਨੂੰ ਅਗਲਾ ਸਾਹ ਨਹੀਂ ਲੈਂਦਾ ਯਾਰ ਇਹੋ ਜਿਹਾ ਬੁਲਾਰਾ ਫਤਿਹ ਸਿੰਘ ਹੁਣ ਸੁਣਿਓ ਜਿੱਦੇ ਤੇ ਗੱਲ ਕਰਦਾ ਹੈ ਸਟੇਜ ਤੇ ਖੜ ਕੇ ਆਨੰਦਪੁਰ ਸਾਹਿਬ ਉਹਦੇ ਤੇ ਕੱਢਦਾ ਫੱਟ ਐ ਹੋ ਜਾਣਾ ਚਾਹੀਦਾ ਬੰਦੇ ਦੇ ਡੌਲੇ ਫਰਕਣ ਲੱਗ ਜਾਂਦੇ ਆ ਪਸੀਨਾ ਆ ਜਾਂਦਾ ਹੈ ਇੰਨਾ ਜੋਸ਼ ਭਰ ਦਿੰਦਾ ਹੈ ਕਮਾਲ ਕਰਦਾ ਹੈ ਤੇ ਜਿੱਦੇ ਜਾਂਦਾ ਕਚਹਿਰੀ ਚ ਵਜੀਦੇ ਦੇ ਸਾਹਮਣੇ ਤੇ ਉਹਦੇ ਵਜੀਦਾ ਕਹਿੰਦਾ ਹਾਂ ਬਈ ਬੇਗਮਾਂ ਦੇ ਡੋਲੇ ਮਿਲਣਗੇ ਤੁਹਾਨੂੰ ਸਹੂਲਤਾਂ ਮਿਲਣਗੀਆਂ ਤੁਹਾਨੂੰ ਜ਼ਮੀਨਾਂ ਦੇ ਮਰੱਬੇ ਮਿਲਣਗੇ ਜਾਗੀਰਾਂ ਮਿਲਣਗੀਆਂ ਮਹਿਲਾਂ ਵਿੱਚ ਰਹੋਗੇ ਉਹਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਐ ਨਾ ਉੱਥੇ ਤੇ ਗਾਉਂਦੇ ਬੜੀ ਬੜਕ ਨਾਲ ਐ ਹੱਥ ਮਾਰ ਮਾਰ ਕੇ ਤੇ ਜਿੱਦੇ ਜਾਂਦੇ ਕਚਹਿਰੀ ਚ ਉਹਦੇ ਫਿਰ ਐ ਸੋਚਣ ਜੇ ਲੱਗ ਜਾਂਦੇ ਦੋਵੇਂ ਜਣੇ ਵੀ ਸਲਾਹ ਜੀ ਕਰ ਲਈਏ ਪਰੇ ਜੇ ਹੋ ਕੇ ਵੀ ਕਹਿੰਦੇ ਕੀ ਐ ਫਿਰ ਉਹ ਸਾਹਿਬਜ਼ਾਦੇ ਹੁੰਦੇ ਬੋਲੋ ਪਿਆਰਿਓ ਫਿਰ ਕਿੱਥੇ ਸਾਹਿਬਜ਼ਾਦੇ ਹੁੰਦੇ ਪਤਾ ਤੇ ਫੈਸਲੇ ਵੇਲੇ ਲੱਗਣਾ ਰਾਸ਼ਨ ਤੇ ਬਹੁਤ ਚੱਕੀ ਫਿਰਦਾ ਲੈਕਚਰ ਬਹੁਤ ਵਧੀਆ ਕਰ ਲੈਂਦਾ ਜਿੱਦੇ ਸਾਹਮਣੇ ਆਇਆ ਕੋਈ ਜਿੱਦੇ ਮੁਸੀਬਤ ਤੇਰੀ ਜ਼ਿੰਦਗੀ ਚ ਆਈ ਉਹਦੇ ਕਰਕੇ ਵਖਾਈ ਤਾਂ ਸਾਹਿਬਜ਼ਾਦਾ ਬਣੇਗਾ ਤਾਂ ਤੂੰ ਗੁਰੂ ਦਾ ਪੁੱਤ ਕਹਾਉਣ ਦਾ ਹੱਕਦਾਰ ਹੈ ਪਤਾ ਤਾਂ ਲੱਗੂ ਉਸ ਸਿਸਟਮ ਦੇ ਨਾਲ ਲੜ ਸਕਦਾ ਜਿਹੜਾ ਬ੍ਰਹਿਮਣ ਦਾ ਪਾਇਆ ਹੋਇਆ ਸਿਸਟਮ ਹੈ ਛੌੜਾ ਹੈ ਜਿਹੜਾ ਖੜ ਜਾਏਗਾ ਉਹਦੇ ਸਾਹਮਣੇ ਉੱਥੇ ਜੁਰਤ ਹੋਊ ਤੇਰੇ ਚ ਉਹਦੇ ਨਾਲ ਲੜਨ ਦੀ ਪਲੈਨਿੰਗ ਹੈ ਤੇਰੇ ਕੋਲ ਉੱਥੇ ਦੱਸ ਕੀ ਕਰੇਗਾ ਜੇ ਕਿਤੇ ਸਾਹਿਬਜ਼ਾਦੇ ਨਾ ਜੇ ਤੁਸੀਂ ਆਨੰਦਪੁਰ ਸਾਹਿਬ ਸਾਹਿਬਜ਼ਾਦਿਆਂ ਦੀ ਅਣਖ ਵੇਖਣੀ ਹੈ ਉੱਥੇ ਅਣਖ ਦਾ ਪਤਾ ਹੀ ਨਹੀਂ ਲੱਗਣਾ ਉੱਥੇ ਤੇ ਸਾਹਿਬਜ਼ਾਦਿਆਂ ਦੇ ਲੈਕਚਰ ਲੱਭਣਗੇ ਪਰ ਜੇ ਤੁਸੀਂ ਅਣਖ ਲੱਭਣੀ ਹੈ ਫਿਰ ਤੁਹਾਨੂੰ ਫਤਿਹਗੜ੍ਹ ਸਾਹਿਬ ਚੋਂ ਲੱਭੇਗੀ ਜਿੱਦੇ ਉਹ ਫਤਿਹਗੜ੍ਹ ਆਉਂਦੇ ਆ ਸਰਹੰਦ ਆਉਂਦੇ ਆ ਆ ਜਿਵੇਂ ਹੁਣ ਆ ਦੇਖੋ ਹੁਣ ਜਿਵੇਂ ਜਕਾਰੇ ਲੱਗਦੇ ਨੇ ਐ ਬੱਲੇ ਬੱਲੇ ਹਾਏ ਓਏ ਕਮਾਲ ਕਰਤੀ ਓਏ ਲੈ ਐ ਹੁੰਦਾ ਹੈ ਸਾਡੇ ਚ ਛੱਡੋ ਇਹ ਚੀਜ਼ਾਂ ਐ ਨਹੀਂ ਪਤਾ ਲੱਗਦਾ ਪਤਾ ਉੱਤੇ ਲੱਗੂ ਜਿੱਦੇ ਮੇਰੇ ਸਾਹਮਣੇ ਮੁਸੀਬਤ ਆਈ ਉੱਤੇ ਮੈਂ ਐ ਗੱਲ ਕਰਕੇ ਵਿਖਾਵਾਂ ਮੇਰੀ ਜ਼ਿੰਦਗੀ ਦੇ ਵਿੱਚ ਉੱਤੇ ਪਤਾ ਲੱਗਦਾ ਇੱਥੇ ਕਿਵੇਂ ਮਾਰੀ ਜਾਂਦੇ ਹੋ ਇੱਥੇ ਨਹੀਂ ਪਤਾ ਲੱਗਦਾ ਇੱਥੇ ਦੇ ਲੈਕਚਰ ਜਿੰਨੇ ਮਰਜ਼ੀ ਦੇਈ ਜਾਓ ਜਿੱਦੇ ਮੈਨੂੰ ਸਾਹਮਣਾ ਕਰਨਾ ਪਿਆ ਉਹ ਸਿਸਟਮ ਦਾ ਉੱਤੇ ਪਤਾ ਲੱਗਦਾ ਇੱਥੇ ਨਹੀਂ ਪਤਾ ਲੱਗ ਸਕਦਾ ਸਾਡੀ ਪ੍ਰੋਬਲਮ ਇਹ ਹੈ ਅਸੀਂ ਕਰਮ ਨੂੰ ਮੰਨ ਰਹੇ ਹਾਂ ਇਰਾਦਾ ਨਹੀਂ ਵੇਖਦੇ ਇਰਾਦਾ ਤੁਹਾਨੂੰ ਮੇਰਾ ਇਰਾਦਾ ਨਹੀਂ ਪਤਾ ਹੋ ਸਕਦਾ ਮੈਂ ਜਕਾਰਾ ਲਾਉਣ ਲਈ ਇਹ ਗੱਲ ਕਹੀ ਹੋਵੇ ਤੁਹਾਡਾ ਜਕਾਰਾ ਲਵਾਉਣ ਲਈ ਮੈਂ ਇਦਾਂ ਬੋਲ ਰਿਹਾ ਹੋਵਾਂ ਤੁਹਾਡੇ ਜਕਾਰੇ ਛਡਾਉਣ ਲਈ ਮੈਂ ਗੱਲਾਂ ਕਰਦਾ ਹੋਵਾਂ ਹੋ ਸਕਦਾ ਤੁਹਾਨੂੰ ਮੇਰੇ ਇਰਾਦੇ ਦਾ ਨਹੀਂ ਪਤਾ ਪਰ ਜਿੱਦੇ ਮੇਰੇ ਸਾਹਮਣੇ ਕੋਈ ਮੇਰੀ ਜ਼ਿੰਦਗੀ 'ਚ ਮੁਸੀਬਤ ਆਈ ਉਹਦੇ ਜਿੱਦੇ ਖੜੂੰਗਾ ਉਹਦੇ ਘਰੇ ਬੈਠਾ ਹੀ ਜਗਾਰਾ ਲਾਈ ਵੀ ਅੱਜ ਬਣੀ ਹੈ ਗੱਲ ਸਟੇਜ ਤੇ ਬੋਲਣਾ ਕੀ ਹੈ ਯਾਰ ਇਹ ਤੇ ਜਿੰਨੂੰ ਮਰਜ਼ੀ ਸਿਖਾ ਦਿਓ ਬਥੇਰੀ ਦੁਨੀਆ ਬੋਲ ਲੈਂਦੀ ਹੈ ਰਾਸ਼ਨ ਇਕੱਠਾ ਬਥੇਰੇ ਕਰੀ ਫਿਰਦੇ ਆ ਇੱਥੇ ਸਬਜ਼ੀ ਬਣਾ ਕੇ ਖਾ ਉਹਦੇ ਪਤਾ ਲੱਗੂ ਤੇਰਾ ਸਬਜ਼ੀ ਬਣਾ ਕੇ ਖਾ ਆ ਕਵਿਤਾ ਸੁਣਦੇ ਆ ਆਪਾਂ ਬੜੀ ਪਿਆਰੀ ਹੈ ਚਲੋ ਮਨ ਜੁੜਿਆ ਰਹਿੰਦਾ ਆਹ ਗੱਲਾਂ ਵੀ ਕਈਆਂ ਨੇ ਸਮਝਣੀਆਂ ਨੇ ਕਈਆਂ ਦੇ ਚਲੋ ਆਪਾਂ ਆਪਣੇ ਹਿਸਾਬ ਨਾਲ ਸਾਰਿਆਂ ਦਾ ਆਨੰਦਪੁਰ ਸਾਹਿਬ ਲੈਕਚਰਾਂ ਦੇ ਵਿੱਚ ਪਤਾ ਨਹੀਂ ਲੱਗਣਾ ਫਤਿਹਗੜ੍ਹ ਸਾਹਿਬ ਜਾ ਕੇ ਪਤਾ ਲੱਗਦਾ ਕਹਿੰਦੇ ਦੁਨੀਆ 'ਚ ਇੱਥੇ ਬੜੇ ਫਿਰਦੇ ਆ ਅਣਖੀ ਜੋਧੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਵੱਡੀਆਂ ਵੱਡੀਆਂ ਬੜਕਾਂ ਮਾਰਨ ਵਾਲੇ ਬੜੇ ਆ ਪਰ ਕਹਿੰਦੇ ਮੈਂ ਜਿੱਥੇ ਤੁਰਿਆ ਨਾ ਲੱਭਣ ਇੱਥੇ ਸਭ ਵਿਕਾਊ ਮਾਲ ਦਿਸਦਾ ਹੈ ਕੋਈ ਇੱਧਰ ਨੂੰ ਵਿਕ ਰਿਹਾ ਕੋਈ ਇੱਧਰ ਨੂੰ ਵਿਕ ਰਿਹਾ ਕੋਈ ਇੱਥੇ ਵਿਕ ਗਿਆ ਕੋਈ ਇੱਥੇ ਵਿਕ ਗਿਆ ਗੱਲਾਂ ਕਰਨ ਵਾਲੇ ਹੱਥ ਖੜੇ ਕਰਕੇ ਆ ਗਏ ਬਾਹਰ ਨੂੰ ਜਿੱਦੇ ਮਰਨ ਦੀ ਵਾਰੀ ਆਈ ਕਹਿੰਦੇ ਜਾਣ ਦਿਓ ਜੀ ਬਾਹਰ ਸਾਨੂੰ ਨਿਕਲ ਜਾਣ ਦਿਓ ਜੀ ਸਭ ਅੱਜ ਸਾਡੇ ਲੀਡਰ ਬਣੇ ਫਿਰਦੇ ਆ ਸਿਆਸੀ ਰੋਟੀਆਂ ਸਿੱਖੀਆਂ ਮਾਵਾਂ ਦੇ ਪੁੱਤ ਹੋਰਾਂ ਦੇ ਮਰ ਕੇ ਸ਼ਹੀਦ ਹੋਣ ਵਾਲੇ ਹੋ ਗਏ ਇਹਨਾਂ ਨੇ ਉਹਨਾਂ ਦੀਆਂ ਮੜੀਆਂ ਤੇ ਸਿਆਸੀ ਰੋਟੀਆਂ ਸਿੱਖੀਆਂ ਬਣ ਕੇ ਬਹਿ ਗਏ ਕੁਰਸੀਆਂ ਦੇ ਮਾਲਕ ਘਰ ਬਾਰ ਲਟਾਉਣ ਵਾਲੇ ਹੋਰ ਸੀ ਪਰ ਅਣਖਾਂ ਦੀਆਂ ਗੱਲਾਂ ਕਰਨ ਵਾਲੇ ਬਥੇਰੇ ਐ ਅਣਖਣਖ ਕਰਨ ਵਾਲੇ ਬੜੇ ਐ ਪਰ ਕਹਿੰਦੇ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਜਾ ਪਹੁੰਚਿਆ ਸਰਹੰਦ ਮੈਨੂੰ ਮਿਲ ਗਈ ਅਣਖ ਦੀਵਾਰਾਂ ਚੋਂ ਦੀਵਾਰਾਂ ਚੋਂ ਮਿਲੀ ਅਣਖ ਉੱਥੇ ਪਤਾ ਲੱਗਦਾ ਹੈ ਇਰਾਦੇ ਕੀ ਸੀ ਉਹਨਾਂ ਸਾਹਿਬਜ਼ਾਦਿਆਂ ਦੇ ਲੈਕਚਰਾਂ ਤੋਂ ਕਿਹਾ ਹੈ ਕਹਿੰਦੇ ਸੇਵਕ ਕੀ ਓੜਕ ਨਿਭੀ ਪ੍ਰੀਤ ਵੇਖਣ ਨੂੰ ਤੇ ਕਬੀਰ ਜੈਸੀ ਉਪਜੀ ਪੇੜ ਤੇ ਜਿਉ ਤੈਸੀ ਨਿਭੈ ਓੜ ਹੀਰਾ ਕਿਸ ਕਾ ਵਾਪਰਾ ਬੁਝੈ ਨਾ ਰਤਨ ਕਰੋੜ ਵੇਖੋ ਜਿਹੜੀ ਟਾਣੀ ਫੁੱਟਦੀ ਹੈ ਨਾ ਸ਼ਾਰਕ ਪੈਦਾ ਹੁੰਦੀ ਹੈ ਜਦੋਂ ਉੱਥੋਂ ਨਹੀਂ ਪਤਾ ਲੱਗਦਾ ਟਾਣੀ ਤੇ ਸਿੱਧੂ ਹੀ ਪੈਦਾ ਹੁੰਦੀ ਹੈ ਪਰ ਵਲਵਿੰਗ ਬਾਅਦ ਚ ਪੈਂਦੀ ਹੈ ਕਿੰਨੀਆਂ ਟਾਣੀਆਂ ਟੇਢੀਆਂ ਜੀਆਂ ਗਈਆਂ ਟੇਢੀਆਂ ਡਿੰਗੀਆਂ ਗਈਆਂ ਉਹ ਕਦੀ ਨਾ ਕਦੀ ਸਿੱਧੀਆਂ ਹੀ ਪੈਦਾ ਹੋਈਆਂ ਸੀ ਹਰੇਕ ਟਾਣੀ ਪੈਦਾ ਸਿੱਧੀ ਹੁੰਦੀ ਹੈ ਵਲ ਬਾਅਦ ਚ ਪੈਂਦੇ ਆ ਪਰ ਜਿਵੇਂ ਬੰਦਾ ਸਿੱਧਾ ਹੈ ਕਿਤੇ ਉਵੇਂ ਜਿਵੇਂ ਸਿੱਧਾ ਰਹਿ ਜੇ ਜਿੱਦਾਂ ਦਿਖਾਉਂਦਾ ਹੈ ਉਦਾਂ ਦਾ ਹੋਵੇ ਜਿੱਦਾਂ ਦੇ ਕਰਮ ਕਰਦਾ ਹੈ ਉਦਾਂ ਦੇ ਇਰਾਦੇ ਹੋਣ ਕਹਿੰਦੇ ਫੇਰ ਇਹਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ ਫੇਰ ਬਣਦੀ ਹੈ ਅਸਲ ਵਿੱਚ ਗੱਲ ਤਾਂ ਕਰਕੇ ਗੱਲਾਂ ਬੜੇ ਕਰਦੇ ਆ ਭਾਈ ਇੱਕ ਫਿਰ ਹੈ ਹਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਗੱਲਾਂ ਨਾਲ ਥੋੜਾ ਗੱਲ ਬਣਦੀ ਹੈ ਖਾਂਡ ਖਾਂਡ ਕਹੇ ਜੇਬ ਨਾ ਸਵਾਦ ਮਿੱਠੂ ਆਵੇ ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ ਅੱਗ ਅੱਗ ਕਹਿਣ ਨਾਲ ਠੰਡ ਥੋੜਾ ਦੂਰ ਹੋ ਜਾਂਦੀ ਹੈ ਖੰਡ ਖੰਡ ਕਹਿਣ ਨਾਲ ਥੋੜਾ ਮੂੰਹ ਮਿੱਠਾ ਹੋ ਜਾਂਦਾ ਹੈ ਅਸਲ ਵਿੱਚ ਲੋੜ ਤੇ ਉਹ ਉਹ ਕਮਾਉਣ ਦੀ ਹੈ ਨਾ ਉਹ ਕਮਾਈ ਕਰਨ ਦੀ ਹੈ ਲਓ ਸੁਣੋ ਪਿਆਰਿਓ ਆ ਕਵਿਤਾ ਸੁਣੋ ਬੜੀ ਪਿਆਰੀ ਲਿਖੀ ਕਿਸੇ ਨੇ ਜਾਈਏ ਸਰਹੰਦ ਤੇ ਉੱਥੇ ਜਾ ਕੇ ਪਤਾ ਲੱਗਦਾ ਅਣਖ ਇਹਨੂੰ ਕਹਿੰਦੇ ਆ ਨਿੱਕੀਆਂ ਨਿੱਕੀਆਂ ਉਮਰਾਂ ਨੇ ਸਰੀਰ ਬੜੀ ਉਮਰ ਬੜੀ ਛੋਟੀ ਹੈ ਪਰ ਅਣਖ ਜੁਰਤ ਵੇਖੋ ਪੈਸ਼ਨ ਵੇਖੋ ਹਿੰਮਤ ਵੇਖੋ ਦਲੇਰੀ ਵੇਖੋ ਦ੍ਰਿੜਤਾ ਵੇਖੋ ਪਰਪੱਕਤਾ ਵੇਖੋ ਇਰਾਦੇ ਵੇਖੋ ਇੱਥੇ ਪਤਾ ਲੱਗਦਾ ਪੜੋ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਮਿਲ ਗਈ ਅਣਖ ਦੀਵਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਉਸ ਧਰਤੀ ਤੇ ਖੜ ਕੇ ਜਾਦੂ ਮੈਂ ਨਜ਼ਰ ਜਗਤ ਵਿੱਚ ਮਾਰੀ ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ ਸੂਰਜ ਵਾਂਗੂ ਚਮਕੀ ਸਿੱਖੀ ਸੂਬੇ ਦੇ ਦਰਬਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਮਾਂ ਗੁਜਰੀ ਨੇ ਸਾਹਿਬ ਜਾਦੇ ਇੱਕ ਮਿੰਟ ਲਈ ਰੁਕਦਾ ਰੁਕ ਕੇ ਸੁਣਿਓ ਸਿੱਖੀ ਚਮਕੀ ਹੈ ਜਿਹੜੀ ਕਹਿੰਦੇ ਉਹਦੀ ਸੂਬੇ ਦੇ ਦਰਬਾਰਾਂ ਜਿਹੜੀ ਚਮਕ ਹੈ ਨਾ ਚਮਕ ਇਹਨੂੰ ਕਹਿੰਦੇ ਨੂਰ ਇਹਨੂੰ ਕਹਿੰਦੇ ਸਾਡੇ ਇਹਨੂੰ ਮੰਨੀ ਜਾਂਦੇ ਹੈ ਯਾਰ ਬਾਬਾ ਜੀ ਦਾ ਚਿਹਰਾ ਬਹੁਤ ਚਮਕਦਾ ਹੈ ਬਹੁਤ ਨੂਰ ਹੈ ਚਿਹਰੇ ਤੇ ਇਹਨੂੰ ਨੂਰ ਨਹੀਂ ਚਮਕ ਹੁੰਦੀ ਹੈ ਜਿੱਥੇ ਉਹ ਜੁਰਤ ਵਿਖਾਵੇ ਅੱਖਾਂ ਦੀ ਚਮਕ ਦਾ ਪਤਾ ਲੱਗਦਾ ਹੈ ਉਹ ਦੁਸ਼ਮਣ ਦੇ ਅੱਖਾਂ ਚ ਅੱਖਾਂ ਪਾ ਕੇ ਵੇਖਦੇ ਉਹਨੂੰ ਚਮਕ ਕਹਿੰਦੇ ਚਮਕ ਤੁਹਾਡੀ ਦਾ ਪਤਾ ਪਤਾ ਕਿਵੇਂ ਲੱਗੂ ਇੱਥੇ ਸਿਮਰਨ ਵਾਲੇ ਤੁਹਾਡੇ ਪਿੰਡ ਚ ਬਹੁਤ ਹੋਣਗੇ ਗਿਆਨੀ ਬਹੁਤ ਹੋਣਗੇ ਗਿਆਨੀ ਤੇ ਸਿਮਰਨ ਵਾਲੇ ਦੋਨੇ ਇੱਕ ਬ੍ਰਹਮ ਗਿਆਨੀ ਇੱਕ ਗਿਆਨੀ ਦੋਨੇ ਉਹਨਾਂ ਦੋਨਾਂ ਦੀ ਚਮਕ ਦਾ ਪਤਾ ਪਤਾ ਕਿਤੇ ਲੱਗੂ ਬੰਦਾ ਹੋਵੇ ਮੋਤਵਰ ਪਿੰਡ ਦਾ ਹੋਵੇ ਬੰਦਾ ਪੈਸੇ ਵਾਲਾ ਹੋਵੇ ਬੰਦਾ ਨਾਮ ਹੋਵੇ ਉਹਦਾ ਵੱਡੇ ਵੱਡੇ ਬੰਦਿਆਂ ਨਾਲ ਬਹਿਣੀ ਉੱਠਣੀ ਹੋਵੇ ਉਹ ਕਰੇ ਕੰਮ ਗਲਤ ਸਾਨੂੰ ਹੋਵੇ ਪਤਾ ਉਹਦੇ ਬ੍ਰਹਮ ਗਿਆਨੀ ਦਾ ਪਤਾ ਲੱਗੂ ਜਿਹਦੇ ਅੱਖਾਂ ਚੱਖਾਂ ਪਾ ਕੇ ਕਹਿ ਸਕੂ ਗਲਤ ਕਰਦਾ ਉਹਦੇ ਗਿਆਨੀ ਦਾ ਪਤਾ ਲੱਗੂ ਅੱਖਾਂ ਚੱਖਾਂ ਪਾ ਕੇ ਕਹਿ ਸਕਦਾ ਹੈ ਗਲਤ ਕਰਦਾ ਹੈ ਉਹਦੇ ਫਿਰ ਤੁਸੀਂ ਐਂ ਖੜ ਕੇ ਕਿਉਂ ਵੀ ਕਿਆ ਚਮਕ ਹੈ ਓਏ ਕਿਆ ਨੂਰ ਹੈ ਬੰਦੇ ਉੱਤੇ ਆਖੋ ਸਤਿਨਾਮ ਸਾਡੇ ਵਰਗੇ ਤੇ ਅਗਲਾ ਕਹਿੰਦਾ ਪੱਗ ਜਰ ਪੋਚਵੀਂ ਜੀ ਬੰਨ ਕੇ ਤੁਸੀਂ ਲਾ ਕੇ ਪਾਣੀ ਪੂਣੀ ਐ ਕਰਕੇ ਸੈੱਟ ਤੇ ਲਾ ਕੇ ਇੱਥੇ ਵੀ ਅਗਲਾ ਵਾਸਲੀਨਾ ਕਰੀਮਾਂ ਲਾ ਕੇ ਬਹਿ ਜਾਂਦਾ ਅਗਲਾ ਕਹਿੰਦਾ ਯਾਰ ਬੜਾ ਚਮਕਦਾ ਬਾਬਾ ਐ ਨੀ ਐ ਚਮਕਦਾ ਪਤਾ ਲੱਗੂ ਕਿਤੇ ਇਹ ਤਾਂ ਵੈਸੇ ਹੀ ਫੱਪਦਾ ਤੁਸੀਂ ਜਿਹਨੂੰ ਮਰਜ਼ੀ ਬਿਠਾ ਦਿਓ ਪਾ ਕੇ ਕੱਪੜੇ ਚਮਕ ਉਹਦੇ ਪਤਾ ਉਹਦੇ ਕਿਉਂ ਵੀ ਯਾਰ ਕਿਆ ਚਮਕ ਹੈ ਯਾਰ ਇਹਨੂੰ ਚਮਕ ਕਹਿੰਦੇ ਹੋਵੇ ਸਾਹਮਣੇ ਤੁਹਾਡੇ ਉਹ ਬੰਦਾ ਪਿੰਡ ਦਾ ਉਹ ਬੰਦਾ ਨੌਜਵਾਨ ਹੈ ਪੈਂਟ ਸ਼ਰਟ ਪਾਈ ਫਿਰਦਾ ਭਾਵੇਂ ਕੁੜਤਾ ਪਜਾਮਾ ਪਾਈ ਫਿਰਦਾ ਭਾਵੇਂ ਜੁਰਤ ਵਿਖਾ ਦੇ ਉੱਥੇ ਆਹ ਚਮਕ ਦੀ ਲੋੜ ਹੈ ਸਾਡੇ ਇਹਨੂੰ ਨੂਰ ਮੰਨੀ ਜਾਂਦੇ ਆ ਅਗਲਾ ਕਹਿੰਦਾ ਯਾਰ ਕਿਆ ਨੂਰ ਹੈ ਕਿਆ ਖੇੜਾ ਹੈ ਕਿਆ ਚਮਕ ਉਹ ਇਹਨੂੰ ਚਮਕ ਨਹੀਂ ਪਾਈ ਗਈ ਸਾਡੇ ਵਰਗੇ ਏਸੀਆਂ ਚ ਰਹਿਣ ਵਾਲੇ ਆਪੇ ਵਧੀਆ ਲੱਗਦੇ ਆ ਆ ਸਾਰਾ ਸਾਰਾ ਦਿਨ ਜਿਹੜੇ ਆ ਜਿਹੜੇ ਅਗਲੇ ਜੀ ਅਗੇ ਬਾਬੇ ਚਮਕਦੇ ਬਹੁਤ ਹੈ ਇਹਨਾਂ ਨੂੰ ਛੜਾਓ ਖਾਂ ਮੇਰੇ ਵਰਗੇ ਨੂੰ ਕਈ ਪੰਜ ਸੱਤ ਦਿਨ ਬਾੜੋ ਟਰੈਕਟਰ ਦੇ ਵਿੱਚ ਖੇਤਾਂ ਚ ਕੰਮ ਕਰਨਗੇ ਲਾਇਓ ਫਿਰ ਵੇਖੋ ਚਮਕ ਦਿਸਦੀ ਹੈ ਕਿ ਨਹੀਂ ਦੇਖਦੀ ਆ ਦਾੜੀ ਦਾ ਵਾਲ ਕੱਲਾ ਕੱਲਾ ਦਿਸੂ ਫਿਰ ਐ ਐ ਹੋਜੂ ਗੁੰਝਲਦਾਰ ਜੀ ਵਿੱਚ ਹੀ ਜਦੋਂ ਪਰਾਲੀ ਵਿੱਚ ਫਸੀ ਜਦੋਂ ਵਿੱਚ ਉਹਦੇ ਤੂੜੀ ਫਸੀ ਫਿਰ ਲੱਗੂ ਪਤਾ ਹੁਣ ਕੱਢ ਇਹਨੂੰ ਹੁਣ ਹੁਣ ਵਿਖਾ ਨੂਰ ਕਿਹੜਾ ਵਿਖਾਉਣਾ ਤੂੰ ਕਿੱਧਰ ਗਿਆ ਨੂਰ ਫਿਰ ਚਮਕ ਦਾ ਚੇਤਾ ਰੱਖਿਓ ਚਮਕ ਕੋਈ ਇਹ ਨਹੀਂ ਵੀ ਚਿਹਰੇ ਐ ਲਾਲੀਆਂ ਗੱਲਾਂ ਲਾਲ ਲਾਲ ਚਮਕ ਇਹਨੂੰ ਕਹਿੰਦੇ ਆ ਨਾ ਨਾ ਨਾ ਇਹਨੂੰ ਚਮਕ ਨਹੀਂ ਕਹਿੰਦੇ ਚਮਕ ਕਹਿੰਦੇ ਐ ਜਦੋਂ ਅੱਖ ਚੱਖ ਪਾ ਕੇ ਖੜਾ ਹੋਵੇ ਵੱਡਾ ਆਫੀਸਰ ਖੜਾ ਤੇ ਐ ਅੱਖ ਚੱਖ ਆ ਤਾਰੂ ਸਿੰਘ ਦੀ ਅੱਖ ਅੱਖ ਚ ਵੇਖੋ ਅੱਜ ਚਮਕ ਦੀਪ ਸਿੰਘ ਦੀ ਅੱਖਾਂ ਚ ਵੇਖੋ ਚਮਕ ਇਹ ਚਮਕ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਅੱਖਾਂ ਚ ਇਹਨੂੰ ਕਹਿੰਦੇ ਚਮਕ ਇਹ ਚਮਕ ਵਾਲੀ ਲਾਈਨ ਫੇਰ ਜਰਾ ਇੱਕ ਵਾਰ ਕਹਿ ਦਿਓ ਸਮਝ ਲਿਓ ਇਹਨਾਂ ਗੱਲਾਂ ਨੂੰ ਜ਼ਰੂਰ ਐ ਨਹੀਂ ਹੁੰਦਾ ਕਿਆ ਨੂਰ ਹੈ ਕਿਤੇ ਇੱਥੇ ਕੱਪੜੇ ਪਵਾ ਕੇ ਕਿਸੇ ਬੱਚੇ ਨੂੰ ਐ ਖਿਲਾਰ ਕੇ ਸਟੇਜ ਤੇ ਵੀ ਕਿੰਨਾ ਨੂਰ ਹੈ ਐ ਨੂਰ ਦਾ ਪਤਾ ਨਹੀਂ ਲੱਗਦਾ ਨੂਰ ਜਿੱਦੇ ਆਉਣਾ ਚਾਹੀਦਾ ਉੱਤੇ ਪਤਾ ਲੱਗੂ ਚਮਕਦਾ ਉੱਤੇ ਪਤਾ ਲੱਗੂ ਐ ਚਮਕ ਨਹੀਂ ਹੁੰਦੀ ਸਮਝ ਜਿਓ ਜ਼ਰੂਰ ਹਾਂਜੀ ਉਸ ਧਰਤੀ ਤੇ ਖੜ ਕੇ ਜਦੋਂ ਮੈਂ ਨਜ਼ਰ ਜਗਤ ਵਿੱਚ ਮਾਰੀ ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ ਸੂਰਜ ਵਾਂਗੂ ਚਮਕੀ ਸਿੱਖੀ ਸੂਫੇ ਦੇ ਦਰਬਾਰਾਂ ਚੋਂ ਮੈਂ ਅਣਖ ਲੱਭਣ ਨਹੀਂ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਮਾਂ ਗੁਜਰੀ ਤੇ ਸਾਹਿਬ ਜਾਦੇ ਗੰਗੂ ਖੇੜੀ ਲੈ ਆਇਆ ਜਾ ਮੁਰਿੰਦੇ ਚੁਗਲੀ ਕੀਤੀ ਕਿੱਡਾ ਪਾਪ ਕਮਾਇਆ ਅੱਜ ਵੀ ਗੰਗੂ ਗਿਣਿਆ ਜਾਂਦਾ ਲੂਣ ਹਰਾਮ ਗਦਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਮਿੰਟ ਹੋਰ ਰੁਕੋ ਇੱਕ ਮਿੰਟ ਹੋਰ ਇੱਕ ਰਹਿ ਗਈ ਬਾਅਦ ਚ ਸੁਣ ਲੈਂਦੇ ਪੂਰੇ ਦਾ ਪੂਰਾ ਪੈਕੇਜ ਮਿਲੂ ਇਹ ਨਹੀਂ ਵੀ ਅੱਧਾ ਕੁ ਸਾਹਿਬਜ਼ਾਦਾ ਬਣ ਜੇ ਤੇ ਅੱਧਾ ਕੁ ਤੂੰ ਗੰਗੂ ਬਣ ਜੇ ਜਾਂ ਗੰਗੂ ਹੀ ਬਣਨਾ ਪੈਣਾ ਜਾਂ ਫਿਰ ਸਾਹਿਬਜ਼ਾਦੇ ਵਾਲੀ ਥਾਂ ਤੇ ਖੜਨਾ ਪੈਣਾ ਅੱਧੇ ਅੱਧੇ ਨਹੀਂ ਮਿਲਦੇ ਹੁੰਦੇ ਜੇ ਬਣੇਗਾ ਤੇ ਪੂਰਾ ਬਣੇਗਾ ਜਾਂ ਫਿਰ ਉੱਧਰ ਜਾਂ ਫਿਰ ਉੱਧਰ ਜੇ ਸਾਹਿਬਜ਼ਾਦਿਆਂ ਵਾਲੇ ਥਾਂ ਤੇ ਖੜਨਾ ਚਾਹੁੰਦੇ ਹਾਂ ਅਸੀਂ ਕਹਿੰਦੇ ਹਾਂ ਅਸੀਂ ਪੋਤਾ ਗੁਰੂ ਗੋਬਿੰਦ ਸਿੰਘ ਦੇ ਅਸੀਂ ਮਾਣ ਕਰਦੇ ਹਾਂ ਅਸੀਂ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਾਂ ਫਿਰ ਸਾਨੂੰ ਉਹ ਹਿੰਮਤ ਉਹ ਦ੍ਰਿੜਤਾ ਵਿਖਾਉਣੀ ਪੈਣੀ ਉਹ ਪੂਰੇ ਦਾ ਪੂਰਾ ਇਹ ਨਹੀਂ ਵੀ ਚੱਲ ਕੋਈ ਨਹੀਂ ਬਚਾ ਲਈਏ ਕੁਛ ਜਿੱਦਾਂ ਸਾਹਿਬਜ਼ਾਦੇ ਆਏ ਆ ਵੀ ਸਭ ਕੁਛ ਲੁੱਟ ਗਿਆ ਸਭ ਕੁਛ ਖਤਮ ਹੋ ਗਿਆ ਕੋਈ ਪਰਵਾਹ ਨਹੀਂ ਏਦਾਂ ਬੇਪਰਵਾਹ ਹੋ ਕੇ ਤੁਰਨਾ ਪੈਣਾ ਕੁਰਬਾਨ ਕਰਨ ਵਾਸਤੇ ਤੁਰਨਾ ਪੈਣਾ ਆਪਣਾ ਆਪ ਲੁਟਾਉਣ ਵਾਸਤੇ ਤੁਰਨਾ ਪੈਣਾ ਭਾਈ ਧਰਮ ਦੇ ਵਿੱਚ ਉਹ ਆਵੇ ਜਿਹੜਾ ਦੇਣ ਆ ਰਿਹਾ ਉਹ ਨਾ ਆਵੇ ਜਿਹੜਾ ਲੈਣ ਆ ਰਿਹਾ ਦੇਣ ਵਾਸਤੇ ਆਓ ਹਿੱਸਾ ਪਾਉਣ ਵਾਸਤੇ ਆਓ ਫਿਰ ਗੱਲ ਬਣਦੀ ਆਪਣਾ ਯੋਗਦਾਨ ਪਾਉਣ ਵਾਸਤੇ ਆਈਏ ਅੱਜ ਕੱਲ੍ਹ ਵੀ ਗੱਲ ਕਰਦੇ ਸੀ ਵੀ ਜਿੰਨਾ ਹੀ ਤੁਰੇ ਫਿਰਦੇ ਹਾਂ ਅਸੀਂ ਲੈਣ ਵਾਸਤੇ ਆਏ ਇਸ ਕਰਕੇ ਨਮਕ ਹਰਾਮ ਗਦਾਰਾਂ ਵਿੱਚ ਗਿਣਿਆ ਜਾਂਦਾ ਹੈ ਗੰਗੂ ਵੀ ਨਮਕ ਖਾ ਕੇ ਹਰਾਮ ਕਰ ਗਿਆ ਤਾਂ ਕਰਕੇ ਵੇਖੀਏ ਵੀ ਗੰਗੂ ਵਾਲੇ ਪਾਸੇ ਖੜਨਾ ਹੈ ਕਿ ਸਾਹਿਬਜ਼ਾਦਿਆਂ ਵਾਲੇ ਪਾਸੇ ਖੜਨਾ ਹੈ ਕਿਹੜੀ ਲਾਈਨ 'ਚ ਖੜਦੇ ਹਾਂ ਇਹ ਸਾਨੂੰ ਸੋਚਣਾ ਪੈਣਾ ਹੈ ਉਹਨਾਂ ਨੇ ਕੀ ਕੀਤਾ ਅਸੀਂ ਕੀ ਕੀਤਾ ਜੇ ਉਹਨਾਂ ਵਰਗੇ ਬਣਨਾ ਤੇ ਉਹਨਾਂ ਨੇ ਵੀ ਦਿੱਤਾ ਹੈ ਆਪਣਾ ਸਾਰਾ ਕੁਝ ਤੇ ਸਾਨੂੰ ਉਹਨਾਂ ਜਿੰਨਾ ਨਹੀਂ ਤਾਂ ਕੁਛ ਨਾ ਕੁਛ ਹਿੱਸਾ ਪਾਉਣਾ ਪਏਗਾ ਕੁਛ ਦੇਣਾ ਪਏਗਾ ਲੋ ਸੁਣੋ ਠੰਡਾ ਬੁਰਜ ਤੇ ਅੱਤ ਦੀ ਸਰਦੀ ਕੈਦ ਸੀ ਤਿੰਨੋਂ ਕੀਤੇ ਪੋਦੇ ਦਿਨ ਸੀ ਥੱਕਾ ਚੱਲਦਾ ਕੀ ਕਹਿਰ ਲਾਲਾਂ ਤੇ ਬੀਤੇ ਮੋਤੀ ਰਾਮ ਜੀ ਦੁੱਧ ਪਿਆਵਣ ਆਇਆ ਲੰਘਦਾ ਹੋਇਆ ਮਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਦੀਨ ਕਬੂਲੋ ਸਾਡਾ ਬੱਚਿਓ ਸਭ ਭੁੱਲ ਜਾਓ ਰਿਸ਼ਤੇ ਨਾਤੇ ਸਿੱਖੀ ਛੱਡੋ ਮੁਸਲਮ ਬਣ ਜਾਓ ਜਾਲਮ ਇਹ ਗੱਲ ਆਖੇ ਰਾਜ ਭਾਗ ਨਾਲ ਡੋਲੇ ਦੇਵਾਂ ਖੋ ਜਾਓ ਖਤਮ ਸਰਦਾਰਾਂ ਚੋਂ, ਮੈਂ ਅਣਖ ਲੱਭਣ ਲਈ ਤੁਰਿਆ ਸੀ, ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ। ਛੋਟੇ ਛੋਟੇ ਲਾਲਾਂ ਨੇ ਨਾਂ ਦਾ ਗੁਤਰਮ ਨੂੰ ਲਾਇਆ, ਜਿਉਂਦੇ ਨੀਹਾਂ ਵਿੱਚ ਚਿਣ ਦਿਓ, ਪਾਪੀ ਨੇ ਫਤਵਾ ਲਾਇਆ, ਜਿਉਂਦੇ ਨੀਹਾਂ ਵਿੱਚ ਚਿਣ ਦਿਓ, ਪਾਪੀ ਨੇ ਫਤਵਾ ਲਾਇਆ। ਦੁਸ਼ਮਣ ਸਮਝੇ ਸਿੱਖੀ ਕਰਤੀ, ਕਰਤੀ ਖਤਮ ਸਰਦਾਰਾਂ ਚੋਂ। ਮੈਂ ਅਣਖ ਲੱਭਣ ਲਈ ਤੁਰਿਆ ਸੀ, ਕਿਧਰੇ ਨਾ ਮਿਲੀ ਸਭ ਜਾਂਦਿਆਂ ਨੇ ਆਪਣਾ ਮਨ ਮਾਰ ਕੇ ਜੋ ਸਮਝਿਆ ਹੋਇਆ ਸੀ, ਜੋ ਪਤਾ ਸੀ, ਉਹਨੂੰ ਵਰਤ ਕੇ ਵਿਖਾਇਆ। ਉਹ ਗਿਆਨ, ਉਹ ਨੌਲੇਜ, ਜੋ ਇਨਫੋਰਮੇਸ਼ਨ ਸੀ, ਉਹਨੂੰ ਗਿਆਨ ਬਣਾ ਲਿਆ। ਉਹਨਾਂ ਦਾ ਆਪਣਾ ਗਿਆਨ ਹੋਇਆ, ਉਹ ਐਕਸਪੀਰੀਅੰਸ ਹੋਇਆ, ਉਹ ਤਜਰਬਾ ਹੋਇਆ, ਉਹਨਾਂ ਨੇ ਕਰਕੇ ਵਿਖਾਇਆ। ਭਰੀ ਕਚਹਿਰੀ ਦੇ ਵਿੱਚ ਜਵਾਬ ਦਿੱਤੇ, ਪਤਾ ਨਹੀਂ ਕਿੰਨੇ ਕਬੋਲ ਕਬੋਲ ਬੋਲਦੇ ਹੋਣਗੇ। ਇੱਜ਼ਤ ਬੇਇੱਜ਼ਤੀ ਵੀ ਜਿਹੜੀ ਹੁੰਦੀ ਹੈ ਨਾ ਭਾਈ, ਇਹ ਵੀ ਸਾਡੇ ਇਰਾਦੇ ਤੇ ਖੜਦੀ ਹੈ। ਬੇਇੱਜ਼ਤੀ ਵੀ ਇੱਦਾਂ ਆਪ ਸਾਡੇ ਆਮ ਹੁੰਦਾ, ਲਕਰਾਲੀ ਬੇਇੱਜ਼ਤੀ ਬਸ ਇੰਨੇ ਦੇ ਵਿੱਚ ਹੀ, ਪਰ ਇਹ ਵੇਖਣਾ ਪੈ ਗਿਆ ਨਹੀਂ ਬੇਇੱਜ਼ਤੀ ਹੋਈ ਕਿਉਂ ਹੈ। ਬੇਇੱਜ਼ਤੀ ਕਰਾਉਣ ਦੀ ਗੱਲ ਨਹੀਂ, ਇੱਥੇ ਤੁਸੀਂ ਮੰਨ ਲਓ ਕੋਈ ਵਧੀਆ ਜੀ ਗੱਲ ਕਹਿ ਦਿਓ, ਮੰਨ ਲਓ ਕੋਈ ਵੀ ਬੰਦਾ ਤੁਹਾਡੇ ਚੋਂ ਕੋਈ ਬੰਦਾ ਗੱਲ ਸਹੀ ਹੋਵੇ, ਗੱਲ ਸਹੀ ਹੋਵੇ, ਪਰ ਲੋਕੀ ਉਹਦੇ ਪੁੱਠੀਆਂ ਸਿੱਧੀਆਂ ਗੱਲਾਂ ਅਲਾ ਉਹਨੂੰ ਗਾਲਾਂ ਲੱਗ ਜਾਣ ਕੱਢਣ, ਅਗਲਾ ਕਵੇ ਐਵੇਂ ਤੂੰ ਬੇਇੱਜ਼ਤੀ ਕਰਾ ਲਈ ਬੰਦਿਆਂ ਦੇ ਵਿੱਚ। ਪਰ ਬੇਇੱਜ਼ਤੀ ਇੱਜ਼ਤ ਇੱਦਾਂ ਨਹੀਂ, ਬੇਇੱਜ਼ਤੀ ਇੱਜ਼ਤ ਵੇਖਣਾ ਪਏਗਾ ਵੀ ਇਹਦਾ ਇਰਾਦਾ ਕੀ ਹੈ, ਇਹਨੇ ਗੱਲ ਕੀ ਕੀਤੀ ਹੈ। ਜਿੱਦੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ ਹੋਣਗੇ, ਘੜੀਸ ਘੜੀਸ ਕੇ ਫੜ ਫੜ ਕੇ ਬਾਹਾਂ ਤੋਂ ਲੈ ਕੇ ਗਏ, ਕਹਿੰਦੇ ਵੱਟੇ ਵੀ ਮਾਰਦੇ ਸੀ ਲੋਕ, ਗੁਲੇਲੇ ਮਾਰਦੇ ਸੀ, ਗੁਲੇਲ ਨਾਲ ਰੋੜੀਆਂ ਮਾਰਦੇ ਸੀ, ਦਰਖਤ ਨਾਲ ਬੰਨ ਕੇ ਰੋੜੀਆਂ ਮਾਰੀਆਂ। ਦੂਨਾ ਸਿੰਘ ਹੰਡੂਰੀਏ ਨੇ ਲਿਖਿਆ, ਦਰਖਤ ਨਾਲ ਬੰਨੇ ਸਰਹੰਦ ਲਿਜਾ ਕੇ ਤੇ ਗੁਲੇਲੇ ਮਾਰਦੇ ਰਹੇ ਮਾਰਨ ਵਾਲੇ, ਤੇ ਫਤਿਹ ਸਿੰਘ ਦੀ ਸੱਜੀ ਅੱਖ ਦੇ ਉੱਤੇ ਵੱਟੀ ਵੱਜੀ ਰੋੜੀ ਵੱਜੀ ਵਿੱਚ। ਵੇਖਣ ਨੂੰ ਤੇ ਐਂ ਲੱਗਦਾ ਯਾਰ ਕਿੱਡੀ ਬੇਇੱਜ਼ਤੀ ਹੋ ਰਹੀ ਹੈ, ਕਿੰਨੇ ਦੁਨੀਆ ਗਾਲਾਂ ਕੱਢ ਰਹੀ ਹੈ, ਪਰ ਬੇਇੱਜ਼ਤੀ ਇੱਜ਼ਤ ਇੱਦਾਂ ਨਹੀਂ ਪਤਾ ਲੱਗਦਾ। ਇਹ ਤੇ ਵੇਖੋ ਉਹਨਾਂ ਨੇ ਸਾਰਾ ਕੁਝ ਕਰਾਇਆ ਕਾਹਦੇ ਲਈ ਹੈ। ਬੜੇ ਬੰਦੇ ਨੇ ਪਿੰਡ ਵਿੱਚ, ਸਾਰਾ ਪਿੰਡ ਇੱਕ ਪਾਸੇ, ਮੰਨ ਲਓ ਪਿੰਡ ਦੇ ਵਿੱਚ 80% ਪੀਣ ਵਾਲੇ ਬੰਦੇ ਆ, 80%। ਜਿਵੇਂ ਅੱਜ ਕੱਲ੍ਹ ਕਈ ਬੰਦੇ ਕਹਿੰਦੇ ਨੇ ਸਾਰਿਆਂ ਦੀਆਂ ਅਸੀਸਾਂ ਲਓ, ਕਿਸੇ ਦਾ ਦਿਲ ਨਾ ਦਿਖਾਓ, ਕਿਸੇ ਨੂੰ ਮਾੜਾ ਨਾ ਕਹੋ, ਸਾਰਿਆਂ ਦੀਆਂ ਅਸੀਸਾਂ ਲਓ, ਵੱਧ ਤੋਂ ਵੱਧ ਅਸੀਸਾਂ ਦੇਣ ਸਾਰੇ। ਪਰ ਜਿੰਨੇ ਹੁਣ 80% ਪੀਣ ਵਾਲੇ ਨੇ ਉਹ ਅਸੀਸਾਂ ਕਿਵੇਂ ਦੇਣਗੇ ਭਲਾ? ਉਦੋਂ ਦੇਣਗੇ ਜੇ ਬੋਤਲ ਰੱਖੇ ਅੱਗੇ ਉਹਨਾਂ ਦੇ ਲਿਜਾ ਲੈ ਲੈ, ਅਸੀਸਾਂ ਕਿਵੇਂ ਲਏਗਾ? ਅਸੀਸ ਉਹ ਦਏਗਾ ਹੀ ਤਾਂ ਜੇ ਅਗਲੇ ਨੂੰ ਬੋਤਲ ਦਏਗਾ ਪੀਣ ਵਾਸਤੇ, ਤੇ ਜੇ ਪੀਣ ਵਾਲਿਆਂ ਦੇ ਵਿਰੁੱਧ ਬੋਲੇਗਾ ਤੇ ਇਹਨੂੰ ਗਾਲਾਂ ਹੀ ਕੱਢੂਗਾ, ਉਹ ਅਸੀਸਾਂ ਦਊ ਤੈਨੂੰ। ਪਰ ਜੇ ਕੋਈ ਬੰਦਾ ਬਾਹਰੇ ਖੜ ਕੇ ਵੇਖੇ ਏਦਾਂ, ਉਹਨੂੰ ਵੇਖਣਾ ਪੈਣਾ ਵੀ ਆਹ ਝਿੜਕਾਂ ਖਾ ਕਿਉਂ ਰਿਹਾ, ਇਹਦੀ ਬੇਇੱਜ਼ਤੀ ਅੱਜ ਆ ਪੀਣ ਵਾਲੇ ਕਰ ਕਿਉਂ ਰਹੇ ਹੈ, ਆ 80% ਇਹਦੇ ਉਲਟ ਕਿਉਂ ਹੋ ਗਏ। ਇਹ ਤਾਂ ਨਹੀਂ ਤੁਸੀਂ ਵੇਖ ਸਕਦੇ ਵੀ ਯਾਰ ਸਾਰੇ ਪਿੰਡ 'ਚ ਇਹਦੀ ਬੇਇੱਜ਼ਤੀ ਕਰੀ ਜਾਂਦੇ, ਇਹਦੀ ਹਰੇਕ ਇਹਦੀ ਬੇਇੱਜ਼ਤੀ ਕਰਦਾ। ਹੋ ਸਕਦਾ ਬੰਦਾ ਸੱਚਾ ਹੋਵੇ ਔਰ ਹਰੇਕ ਜਗ੍ਹਾ ਹੀ ਸੱਚ ਬੋਲ ਦਿੰਦਾ ਹੋਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਹਰੇਕ ਜਗ੍ਹਾ ਹੀ ਸੱਚ ਬੋਲ ਦਿੰਦਾ ਹੋਵੇ ਉਹ, ਹੋ ਸਕਦਾ ਬੰਦੇ ਦੀਆਂ ਗੱਲਾਂ 'ਚ ਦਮ ਹੋਵੇ ਪਰ ਇੱਕ ਪਾਸੇ ਸਾਰੇ ਨੇ ਇੱਜ਼ਤ ਬੇਇੱਜ਼ਤੀ ਇਦਾਂ ਨਹੀਂ ਹੁੰਦੀ ਉਹਨਾਂ ਨੇ ਜੋ ਸਾਹਿਬਜ਼ਾਦਿਆਂ ਨੇ ਕਿਹਾ ਸੀ ਉਹ ਕਰਕੇ ਵਿਖਾਇਆ ਜਿੱਦਾਂ ਦੀਆਂ ਗੱਲਾਂ ਘਰ 'ਚ ਹੁੰਦੀਆਂ ਸੀ ਜਿੱਦਾਂ ਸੁਣੇ ਸੀ ਜਿੱਦਾਂ ਪਲੇ ਸੀ ਉਹਨਾਂ ਨੇ ਉਹ ਸਾਰਾ ਕੁਝ ਆਪਣੀ ਜ਼ਿੰਦਗੀ 'ਚ ਕਰਕੇ ਵਿਖਾਇਆ ਭਾਈ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਸਮਝਾਉਣਾ ਪੈਣਾ ਹੈ ਬਾਹਰੋਂ ਕਿਸੇ ਦੇ ਕੋਈ ਸਮਝਾਇਆ ਨਹੀਂ ਜਾ ਸਕਦਾ ਬਾਹਰੋਂ ਨਹੀਂ ਬਦਲ ਸਕਦੇ ਸਾਨੂੰ ਆਪਣੇ ਆਪ ਨੂੰ ਆਪ ਸਮਝਾਉਣਾ ਪੈਣਾ ਆਪਣੇ ਮਨ ਨੂੰ ਵੇਖਣਾ ਪੈਣਾ ਮਨ ਨੂੰ ਪੜ੍ਹਨਾ ਪੈਣਾ ਮਨਾ ਗੰਗੂ ਵਾਲੇ ਥਾਂ ਤੇ ਖੜਨ ਲੱਗਿਆ ਤੇਰੀ ਬਿਰਤੀ ਵਿੱਚ ਚੰਦੂ ਤੇ ਨਹੀਂ ਪੈਦਾ ਹੋ ਗਿਆ ਕਿਤੇ ਤੇਰੇ ਸੁਭਾਅ ਵਿੱਚ ਕੀ ਆਪਣੀਆਂ ਊਣਤਾਈਆਂ ਆਪਣੀਆਂ ਗਲਤੀਆਂ ਆਪਣੀਆਂ ਘਾਟਾਂ ਆਪਣਾ ਆਲਸਪੁਣਾ ਸਾਨੂੰ ਆਪ ਵੇਖਣਾ ਪੈਣਾ ਕਿਸੇ ਨੇ ਨਹੀਂ ਗੁਰਬਾਣੀ ਦਾ ਗਿਆਨ ਲੈ ਕੇ ਆਪਣੇ ਆਪ ਤੇ ਕੰਮ ਕਰਨਾ ਪੈਣਾ ਹੈ ਆਤਮ ਜਿਣੈ ਸਗਲ ਵਸ ਤਾਂ ਕਹਿ ਉਹ ਕਿਵੇਂ ਹੁੰਦਾ ਜਾ ਕਾ ਸਤਿਗੁਰ ਪੂਰਾ ਪਰ ਮਨ ਨੂੰ ਨਾਮ ਦਾ ਰੰਗ ਚੜਾ ਜਾ ਕਉ ਹਰ ਰੰਗ ਲਾਗੂ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਉਹ ਸੂਰਮਾ ਹੈ ਜਿਹੜਾ ਆਪਣੇ ਆਪ ਨਾਲ ਲੜਦਾ ਆਪਣੇ ਆਪ ਨਾਲ ਝਗੜਦਾ ਬਾਹਰੋਂ ਨਹੀਂ ਤੁਸੀਂ ਗਿਆਨ ਦੇ ਸਕਦੇ ਗੁਰੂ ਅਮਰਦਾਸ ਜੀ ਦਾ ਬਚਨ ਹੈ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਕਹਿੰਦੇ ਕਿਵੇਂ ਸਮਝਾ ਦੋਗੇ ਤੁਸੀਂ ਬੰਦੇ ਨੂੰ ਜੇ ਬੰਦਾ ਨਹੀਂ ਸਮਝਣਾ ਚਾਹੁੰਦਾ ਜੇ ਅਗਲਾ ਗਿਆਨ ਲੈਣਾ ਨਹੀਂ ਚਾਹੁੰਦਾ ਕਹਿੰਦੇ ਤੈਨੂੰ ਭੁਲੇਖਾ ਹੈ ਗਿਆਨ ਦੇਣ ਲਈ ਨਹੀਂ ਹੁੰਦਾ ਗਿਆਨ ਆਪਣੇ ਆਪ ਲਈ ਹੁੰਦਾ ਗਿਆਨ ਲੋਕਾਂ ਨੂੰ ਦੇਣ ਲਈ ਨਹੀਂ ਹੁੰਦਾ ਗਿਆਨ ਆਪਣੇ ਆਪ ਲਈ ਹੁੰਦਾ ਹੈ ਮੈਂ ਸਮਝ ਗਿਆ ਇੱਥੇ ਬੈਠ ਕੇ ਮੈਂ ਗੱਲ ਕਰਦਾ ਪਰ ਜਿਹੜਾ ਜਿਹੜਾ ਸਮਝੇਗਾ ਇਹ ਉਹਦਾ ਆਪਣਾ ਗਿਆਨ ਬਣਦਾ ਜਾਏਗਾ ਦੱਸ ਸਕਦਾ ਮੈਂ ਗਿਆਨ ਦੇ ਨਹੀਂ ਸਕਦਾ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਹੈ ਹੁਣ ਇੱਥੇ ਮੰਨ ਲਓ ਅੱਜ ਅੰਮ੍ਰਿਤ ਛਕ ਰਹੇ ਨੇ ਆਪਾਂ ਉੱਥੇ ਵੀ ਗੱਲ ਕਰਦੇ ਸੀ ਵੀ ਇੱਥੇ ਅੱਜ ਮੰਨ ਲਓ ਇੱਥੇ 100 ਬੰਦਾ ਅੰਮ੍ਰਿਤ ਛਕਦਾ ਅੱਜ ਦੀਵਾਨ ਵਿੱਚ ਜੇ ਮੈਂ ਕ੍ਰੈਡਿਟ ਖਾਵਾਂ ਨਾ ਵੀ 100 ਬੰਦੇ ਨੂੰ ਜੀ ਮੈਂ ਅੱਜ ਗਿਆਨ ਦੇ ਦਿੱਤਾ ਤੇ ਇਹਦੀ ਜ਼ਿੰਮੇਵਾਰੀ ਵੀ ਚੱਕਣੀ ਪਊ ਵੀ ਜਿਹੜਾ 20,000 ਬਾਕੀ ਆਇਆ ਸੀ ਉਹਨੂੰ ਤੂੰ ਦੇ ਨਹੀਂ ਸਕਿਆ 100 ਹੀ ਇਹ ਵੀ ਜ਼ਿੰਮੇਵਾਰੀ ਜੇ ਕ੍ਰੈਡਿਟ ਲੈਣਾ ਤੇ ਜ਼ਿੰਮੇਵਾਰੀ ਵੀ ਲੈਣੀ ਪਊ ਮੈਨੂੰ ਕਿਉਂ ਪਿਆਰਿਓ ਲੈਣੀ ਪਊ ਕਿ ਨਹੀਂ ਜ਼ਿੰਮੇਵਾਰੀ ਜੇ ਮੈਂ ਐਂ ਕਵਾਂ ਚੌੜਾ ਹੋ ਕੇ ਵੀ ਮੈਂ 200 ਬੰਦੇ ਨੂੰ ਗਿਆਨ ਕਰਾਤਾ ਅਗਲਾ ਕੂਕ ਜਿਹੜਾ ਬਾਕੀ ਆਏ ਸੀ ਉਹ ਜਿਹੜਾ 20,000 ਬਾਕੀ ਆਇਆ ਸੀ ਮੇਰੇ ਦੀ ਜ਼ਿੰਮੇਵਾਰੀ ਵੀ ਲੈ ਮੈਨੂੰ ਕਹਿਣਾ ਇਹ ਪਏਗਾ ਗੱਲ ਮੈਂ ਸਾਰਿਆਂ ਨੂੰ ਕਹੀ ਸੀ ਬੇਨਤੀ ਮੈਂ ਸਾਰਿਆਂ ਨੂੰ ਕੀਤੀ ਸੀ ਗਿਆਨ ਮੈਂ ਸਭ ਨੂੰ ਦਿੱਤਾ ਸੀ ਪਰ ਲਿਆ 100 ਬੰਦੇ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹ ਇਹ ਕਹਿਣਾ ਪੈਂਦਾ ਇਹ ਕਹਿਣਾ ਪੈਂਦਾ ਹਰ ਬੰਦਾ ਆਜ਼ਾਦ ਹੈ ਆਪਣੀ ਉਹਦੀ ਮਰਜ਼ੀ ਹੈ ਸਮਝਣਾ ਚਾਹਵੇ ਚਾਹੇ ਨਾ ਚਾਹਵੇ ਜਿਵੇਂ ਗੁਰੂ ਅਮਰਦਾਸ ਦਾ ਬਚਨ ਲੋ ਸੁਣੋ ਦੁਨੀਆ ਜਿੰਨਾ ਕਹਿੰਦੇ ਜਿੰਨਾ ਮਰਜ਼ੀ ਸਮਝਾ ਲਓਗੇ ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਨਹੀਂ ਤੁਸੀਂ ਸਮਝਾ ਸਕਦੇ ਉਹਨਾਂ ਨੂੰ ਨਹੀਂ ਬਦਲ ਸਕਦੇ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਨਹੀਂ ਸਮਝ ਸਕਦਾ ਜੀ ਮਨਮੁਖ ਹੈ ਜਿਹੜਾ ਜਿੰਨਾ ਮਰਜ਼ੀ ਸਮਝਾ ਲਓ ਬੰਦੇ ਨੂੰ ਆਪਣੇ ਆਪ ਤੇ ਕੰਮ ਕਰਨਾ ਪਏਗਾ ਆਪਣੇ ਆਪ ਨਾਲ ਲੜਨਾ ਪੈਣਾ ਆਉਣ ਵਾਲੇ ਅੱਗੇ ਸ਼ਬਦ ਵਿੱਚ ਆ ਜਾਣਾ ਹਾਂਜੀ ਮਨ ਮੁਖ ਰਲਾਇਆ ਨਾ ਰਲੇ ਪਏ ਕਿਰਤ ਫਿਰਾਏ ਜਿਹੜਾ ਮਨਮੁਖ ਹੋਵੇ ਉਹਨੂੰ ਗੁਰਮੁਖਾਂ ਵਿੱਚ ਭਾ ਵੀ ਦਿਓ ਭਾਵੇਂ ਸਿਮਰਨ ਕਰਨ ਵਾਲਿਆਂ 'ਚ ਭਾ ਦਿਓ ਭਾਵੇਂ ਗਿਆਨੀਆਂ 'ਚ ਭਾ ਦਿਓ ਭਾਵੇਂ ਮਨਮੁਖ ਮਨਮੁਖ ਰਹਿੰਦਾ ਜਿੰਨਾ ਚਿਰ ਮਨਮੁਖ ਖੁਦ ਨਹੀਂ ਬਦਲਣਾ ਚਾਹੁੰਦਾ ਚਾਹੇ ਬ੍ਰਹਮ ਗਿਆਨੀਆਂ 'ਚ ਭਾ ਦਿਓ ਭਾਵੇਂ ਗਿਆਨੀਆਂ 'ਚ ਭਾ ਦਿਓ ਬਾਬਿਆਂ ਵਾਲੇ ਪਾਸੇ ਭਾ ਦਿਓ ਭਾਵੇਂ ਵਿਦਵਾਨਾਂ ਵਾਲੇ ਪਾਸੇ ਭਾ ਦਿਓ ਪਰ ਜੇ ਬੰਦਾ ਖੁਦ ਨੂੰ ਬਦਲਣਾ ਨਹੀਂ ਚਾਹੁੰਦਾ ਫਿਰ ਨਹੀਂ ਬਦਲ ਸਕਦਾ ਉਹਨੂੰ ਜਿੱਦਾਂ ਦੇ ਉਹਦੇ ਕਰਮ ਨੇ ਉਹਦੇ ਮੁਤਾਬਕ ਹੀ ਭਟਕਦਾ ਫਿਰਦਾ ਰਹਿੰਦਾ ਉਹ ਸਮਝਾਇਆ ਤੇ ਰਲਾਇਆਂ ਦੇ ਉੱਤੇ ਰਲਦਾ ਨਹੀਂ ਸਰੀਰ ਕਰਕੇ ਜ਼ਰੂਰ ਰਲ ਜਾਏਗਾ ਪਰ ਮਨ ਉਹਦਾ ਤੁਹਾਡੇ ਨਾਲ ਨਹੀਂ ਮਿਲਣਾ ਇਕੱਠੇ ਰਹੋਗੇ ਇਕੱਠੇ ਬਹਿ ਕੇ ਸਿਮਰਨ ਕਰੋਗੇ ਪਰ ਉਹਦਾ ਮਨ ਨਹੀਂ ਰਲਣਾ ਇੱਕੇ ਕਾਲਜ 'ਚ ਪੜ੍ਹੋਗੇ ਗਿਆਨੀ ਬਣ ਕੇ ਪਰ ਉਹਦਾ ਮਨ ਨਹੀਂ ਰਲਣਾ ਭਾਵੇਂ 3 ਸਾਲ ਕੀ ਭਾਵੇਂ 30 ਸਾਲ ਇਕੱਠੇ ਰਹੀ ਜਾਓ ਉਹਨੇ ਨਹੀਂ ਰਲਣਾ ਜਿਹੜਾ ਨਹੀਂ ਜਿਹੜਾ ਬੰਦਾ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ ਆਪਣੇ ਮਨ ਤੇ ਆਪ ਨਹੀਂ ਕੰਮ ਕਰਦਾ ਆਪਣੇ ਸੁਭਾਅ ਤੇ ਆਪ ਨਹੀਂ ਕੰਮ ਕਰਦਾ ਉਹਨਾਂ ਚਿਰ ਕੁਛ ਨਹੀਂ ਹੋ ਸਕਦਾ ਜਿੱਦਾਂ ਆਪਾਂ ਕਹਿੰਦੇ ਵੀ ਰੱਬ ਵੀ ਉਹਦੀ ਮਦਦ ਕਰਦਾ ਜਿਹੜਾ ਆਪਣੀ ਮਦਦ ਆਪ ਕਰਦਾ ਜਿਹੜਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ ਗੁਰੂ ਦਾ ਗਿਆਨ ਉਸੇ ਨੂੰ ਬਦਲਦਾ ਉਸੇ ਨੂੰ ਚੇਂਜ ਕਰਦਾ ਜਿਹੜਾ ਖੁਦ ਚੇਂਜ ਹੋਣਾ ਚਾਹੁੰਦਾ ਅੱਗੇ ਸੁਣੋ लेव तात दोए रहा है हुक्मी कार कमाए। दो ही राह ने एक लेव एक तात, दो राह ने एक माया दा मटीरियलिज्म विच सुरत फसा लै भावे पदार्थवाद विच बल्ले बल्ले विच, एक ए राह है एक रब नाल लेव लाउण वाली सच नाल लेव लाउण वाला राह, दोने राह चो जिहड़ा मर्जी चुन ला, चाहे गंगू बन जा चाहे फतेह सिंह बन जा, जेड़े मर्जी राह ते खड़ जा, ए तेरी मर्जी है, दोवे राह ले लेव ते तार दोने राह ने, माया वाला भी तेरा बनण प्यार है, मर्जी साडी है। हां जी, गुरमुख अपना मन मारिया शब्द कसवटी लाए। जेड़े अपने मन ते काम करदे ओ अपने मन नूं समझाउंदे आ भैड़ियां आदतां तों छुटकारा पाउंदे आ, अपने आप नूं समझाउंदे आ मना इत्थे गलत है, इत्थे तेरे च कमी है, इत्थे तू निकम्मा है, इत्थे तेरे च घाट है, ओ गुरबाणी दी कसवटी नाल अपने आप नूं समझाउंदे आ। साडे वर्गे बंदे लोकां नूं समझाउंदे आ भाई, कई ना बीबियां शूगर दियां मरीज ने, सुनियो प्यारे शूगर दियां मरीज ने, चाह बनाउंदियां ने मिठे वाली अपने लिए नहीं बनाउंदियां, बहुत वधिया ने पर बनाउंदियां बाकी दे टब्बर लई ने, आखो सतनाम, चाह बहुत वधिया बनाउंदियां ने पर आप नहीं पीनी हुंदी क्योंकि शूगर है आप दे, कई मसाले सब्जियां मेरी माता नूं साह सी ते सब्जी बनाया करे सानू ते बहुत स्वाद लगती सी पर मसाले तो आप नहीं सी खांदी उह मसाले वाले, साडे वर्गे कई सब्जी बना कई बहुत वधिया गल्लां कर लैंदे आ, उह ज्ञान बहुत वधिया पेश कर लैंदे आ पर आप नहीं खांदे आप नहीं वरतदे, पर अपने आप नूं वरतना पैणा उहनूं समझाउणा पैणा, अपने मन नूं शब्द दी कसवट्टी ते अपने आप नूं रखणा पैणा है, उस धार दे उत्ते अपने आप नूं खड़ना पैणा है, अपने भैड़े विचारां नूं चराउणा पैणा, मती दास खड़ गया जिवें आरे थल्ले, भैड़ी सोच अपनी चीरनी पैणी है शब्द दे आरे नाल, भैड़े फुरने भैड़े सोच भैड़ियां गलतियां जिहड़ियां कीतियां उह चीरनियां पैणगियां शब्द दी कसवट्टी नाल। ਲੋਕਾਂ ਨੇ ਗੱਲਾਂ ਬਹੁਤ ਕਰਨੀਆਂ ਨੇ, ਤੂੰ ਤੇ ਪਹਿਲਾਂ ਐ ਹੁੰਦਾ ਸੀ, ਤੂੰ ਤੇ ਪਹਿਲਾਂ ਐ ਹੁੰਦਾ ਸੀ, ਕਈ ਇਹਨਾਂ ਵੀ ਹੁੰਦੇ ਨੇ ਨਾ ਮਜ਼ਾਕ ਉਡਾਉਣਗੇ ਬਹੁਤ ਤੁਹਾਡਾ, ਫਿਰ ਪਰਵਾਹ ਨਾ ਕਰਿਓ, ਮੈਂ ਬਹੁਤ ਇੱਥੇ ਗੱਲਾਂ ਰੋਜ਼ ਸੁਣਦਾ ਲੋਕਾਂ ਦੀਆਂ, ਇਹ ਜੀ ਹੁਣ ਬਦਲ ਗਿਆ, ਇਹ ਜੀ ਪਹਿਲਾਂ ਬਾਬਿਆਂ ਦੀ ਲਾਈਨ 'ਚ ਸੀ, ਇਹ ਜੀ ਹੁਣ ਐ ਹੋ ਗਿਆ, ਏਦਾਂ ਦੀਆਂ ਗੱਲਾਂ ਕਰਦੇ ਨੇ ਲੋਕ, ਪਰ ਜੇ ਜੇ ਤੁਰਨਾ ਤਾਂ ਫਿਰ ਹਿੰਮਤ ਰੱਖਿਓ, अपने आप नूं परवाह ना मनो, उधर भी थोड़ी बेइज्जती होनी है जिन्हां चों निकल के आओगे, अगे वालिआं ने भी कर देनी कई बारी, अगे वाले भी कहणगे हुण इदां होवे, वेखिओ प्यारे सुणिओ जरा गल, थोड़े चों कोई बंदा शराब छड के अमृत छक के आ गया पिंड च, ते जदों भी ओह किते बंदिआं च बैठे पता उहदे कोल जिहड़ा भी बंदे पुराने अमृतधारी पता उहनूं की कहण, जिथे भी ओह बंदे नूं लैके जाओ तुसीं उत्थे हरेक थां ते हत्थ करके कह दिआ कर, ਇਹ ਪਹਿਲਾਂ ਸ਼ਰਾਬੀ ਗੁਬਾਬੀ ਨਸ਼ੇ ਵਾਲਾ ਹੁੰਦਾ ਸੀ, ਇਹ ਤੇ ਬਹੁਤ ਨਸ਼ੇੜੀ ਹੁੰਦਾ ਸੀ, ਹਰੇਕ ਥਾਂ ਤੇ ਐ ਛੇੜ ਕੇ ਬਹਿ ਜਾਣ, ਉਹਦੀ ਬੇਇੱਜ਼ਤੀ ਹੋਈ ਹੈ ਹੋਰ ਕੀ ਹੈ, ਉਹਦੀ ਇੱਜ਼ਤ ਕੀ ਕਰਦੇ ਆਏ, ਬਹੁਤ ਬੰਦੇ ਇਦਾਂ ਦੇ ਵੀ ਹੁੰਦੇ ਆ ਜੀ ਹਰ ਜਗ੍ਹਾ ਹੀ ਛੇੜ ਕੇ ਬਹਿ ਜਾਂਦੇ, ਬਹੁਤ ਬੰਦੇ ਵੀ ਤੈਨੂੰ ਤੇ ਅਸੀਂ ਬਹੁਤ ਗਾਲਾਂ ਕੱਢਦੇ ਹੁੰਦੇ ਸੀ, ਨੰਗੀਆਂ ਲੱਤਾਂ ਵਾਲਿਆਂ ਨੂੰ ਕੀ ਕਹਿੰਦੇ ਸੀ, ਉੱਥੇ ਸ਼ਬਦ ਹੋਰ ਸੀ, ਖੁੱਚਾਂ ਦੇ ਨਾਲ ਕੁਝ ਹੋਰ ਜੋੜਦੇ ਸੀ, ਪਤਾ ਨਹੀਂ ਚਲੋ ਪਤਾ ਨਿਕਲੀ ਸੀ, ਪਰ ਉਹ ਇਦਾਂ ਦੀਆਂ ਗੱਲਾਂ ਕਰਨਗੇ, ਹੁਣ ਵੇਖਿਓ ਭਲਾ ਜੇ ਭਾਈ ਲੈਣਾ ਲੈਣਾ ਆਵੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਤੇ ਹਰੇਕ ਹੀ ਭਾਈ ਲੈਣੇ ਨੂੰ ਹਰੇਕ ਹੀ ਆ ਕੇ ਗੁਰੂ ਨਾਨਕ ਪਾਤਸ਼ਾਹ ਕਹਿਣ, ਤੁਹਾਨੂੰ ਪਤਾ ਸਿੱਖੋ ਇਹ ਪਹਿਲਾਂ ਦੇਵੀ ਦੇ ਜਾਂਦਾ ਹੁੰਦਾ ਸੀ, ਇੰਨੇ ਸਾਲ ਦੇਵੀ ਦੇ ਫਿਰ ਕੇ ਆਇਆ, ਇਹੋ ਜਿਹੇ ਨੇ ਸਾਡੇ ਸਾਡੇ ਉਹ ਸਿਰ ਤੇ ਹੀ ਬੈਠੇ ਰਹਿਣਗੇ, ਤੁਹਾਡੇ ਮਿਹਣੇ ਹੀ ਮਾਰਦੇ ਰਹਿਣਗੇ, ਜਿਨ੍ਹਾਂ ਚੋਂ ਆਉਂਗੇ ਉਹ ਵੀ ਮਿਹਣੇ ਮਾਰਦੇ, ਜਿਨ੍ਹਾਂ ਚੋਂ ਜਾਓਗੇ ਉਹਨਾਂ ਨੇ ਵੀ ਛੇਤੀ ਛੇਤੀ ਬੂਹਾ ਨਹੀਂ ਖੋਲਣਾ ਆਪਣਾ, ਪਰ ਤਕੜੇ ਰਹੋ, ਸੱਚ ਦੇ ਰਾਹ ਤੇ ਤੁਰੋਗੇ ਤੁਰੋ, ਹਿੰਮਤ ਆਪਣੇ ਆਪ ਨੂੰ ਸਮਝਾਓ, ਆਪਣੇ ਮਨ ਤੇ ਕੰਮ ਕਰੋ, ਆਪਣੇ ਆਪ ਲਈ ਕਰਨਾ ਸਾਡਾ ਕਿਸੇ ਤੇ ਅਹਿਸਾਨ ਨਹੀਂ, ਇਹਦੇ ਤੇ ਕੋਈ ਜ਼ਿੰਮੇਵਾਰ ਨਹੀਂ, ਫਿਰ ਜੇ ਤੁਰਨਾ ਹੈ ਤੇ ਜ਼ਿੰਮੇਵਾਰੀ ਚੱਕ ਕੇ ਤੁਰਿਓ, ਦਿਲ ਦਿਮਾਗ ਖੋਲ ਕੇ ਤੁਰਿਓ, ਸਾਹਮਣਾ ਕਰਨ ਲਈ ਤੁਰੇ ਹੋ। ਉਧਰਲਿਆਂ ਦਾ ਵੀ ਮੁਕਾਬਲਾ ਕਰਨਾ ਪੈ ਸਕਦਾ, ਅਗਲਿਆਂ ਦਾ ਵੀ ਕਰਨਾ ਪੈ ਸਕਦਾ ਹੈ। ਦਿਲ ਦਿਮਾਗ ਖੋਲ ਕੇ ਰੱਖਿਓ ਪੂਰਾ, ਫਿਰ ਗੱਲ ਬਣੋ। ਲਓ ਸੁਣੋ ਅੱਗੇ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਜ ਸਮਾਏ। ਗੁਰੂ ਅਮਰਦਾਸ ਜੀ ਕਹਿੰਦੇ ਐ, ਸਾਥ ਵਿੱਚ ਖੜਾ ਆਪਣੇ ਮਨ ਨੂੰ ਹੀ ਕਰਿਆ ਕਰ, ਜਿਹੜਾ ਝਗੜਾ ਕਰਨਾ ਆਪਣੇ ਮਨ ਨਾਲ ਹੀ ਕਰਿਆ ਕਰ, ਆਪਣੇ ਆਪ ਨਾਲ ਲੜਿਆ ਕਰ ਲੋਕਾਂ ਨਾਲ। ਦੁਨੀਆਂ ਨੇ ਨਹੀਂ ਸਮਝਣਾ, ਦੱਸ ਦਿਆ ਕਰ ਜਿਹੜਾ ਨਹੀਂ ਸਮਝਦਾ। ਹੁਣ ਤੁਹਾਡੇ ਪਿੰਡਾਂ ਚ ਕਈ ਵੀਰ ਏਦਾਂ ਦੇ ਹੈ ਐ ਜਿਹੜੇ ਆਪ ਜੁੜ ਗਏ ਆ, ਫਿਰ ਲੜਦੇ ਵੀ ਰਹਿੰਦੇ, ਸਾਰਾ ਪਿੰਡ ਤੇ ਜੁੜਦਾ ਨਹੀਂ, ਲੋਕ ਨਹੀਂ ਸਮਝਦੇ, ਲੋਕ ਨਹੀਂ ਬਦਲਦੇ, ਲੋਕ ਨਹੀਂ ਮੰਨਦੇ। ਭਾਈ ਗਿਆਨ ਸਾਡੇ ਆਪਣੇ ਆਪ ਲਈ ਹੈ, ਲੋਕਾਂ ਲਈ ਨਹੀਂ। ਆਪਣੇ ਮਨ ਨੂੰ ਸਮਝਾਈਏ। ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਆਓ, ਸਾਢੇ ਤਿੰਨ ਹੋ ਗਏ ਆ, ਟਕਾ ਰੱਖਿਓ ਬਣਾ ਕੇ। ਡੇਢ ਘੰਟਾ ਲੰਘ ਗਿਆ, ਥੋੜਾ ਟਾਈਮ ਦਿਨੇ ਦਿਨੇ ਨਾ ਸਮਾਂ ਲੰਘ ਛੇਤੀ ਜਾਂਦਾ ਹੈ, ਪਰ ਹੁਣ ਇਕਾਗਰਤਾ ਰੱਖਿਓ। ਇੱਕ ਬੇਨਤੀ ਹੋਰ, ਜਿਹੜਾ ਆ ਅੱਧਾ ਪੌਣਾ ਘੰਟਾ ਆਪਾਂ ਵੈਸੇ ਕੋਸ਼ਿਸ਼ ਕਰਾਂਗੇ 4 ਵਜੇ, ਜੇ ਜ਼ਿਆਦਾ ਵੀ ਜੁਗ ਆਨੰਦ ਸਾਹਿਬ ਤੱਕ 4:15, 45 ਮਿੰਟ ਟਕਾ ਪੂਰਾ ਰੱਖਿਓ, ਹਿੱਲ ਜੁੱਲ ਨਾ ਹੋ, ਕਿਉਂਕਿ ਪੰਜ ਪਿਆਰਿਆਂ ਨੇ ਵੀ ਵਿੱਚ ਦੀ ਸਟੇਜ ਤੇ ਆ ਜਾਣਾ, 10 ਮਿੰਟ ਉਹਦੇ ਤੇ ਵੀ ਲੱਗ ਜਾਂਦੇ ਹੁੰਦੇ ਆ। ਤੇ ਜਿਹੜੀ ਮੈਂ ਬੇਨਤੀ ਕਰਦਾ ਵੀ ਜਿਹੜੀ ਪਿੱਛੇ ਜੇ ਇੱਕ ਸਟੇਜ ਤੇ ਬੇਨਤੀ ਕੀਤੀ ਸੀ ਵੀ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਹੈ ਨਾ ਜੀ, ਤੇ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਸੁਚੇਤ, ਫਰਜ਼ ਨਿਭਾਓ ਜੇ ਜ਼ਿੰਦਗੀ ਸੌਖੀ ਕਰਨੀ। ਅਗਲਾ ਕਹਿੰਦਾ ਸੌਖੇ ਕਿੱਦਾਂ ਹੋਵਾਂਗੇ ਜੀ, ਸ਼ਾਂਤ ਕਿੱਦਾਂ ਹੋਵਾਂਗੇ, ਸ਼ਾਂਤ ਹੋਣ ਦਾ ਤਰੀਕਾ ਦੱਸੋ ਵੀ ਮਨ ਸਦਾ ਸ਼ਾਂਤ ਰਵੇ। ਇੱਥੇ ਹੀ ਐਗਜ਼ਾਮਪਲ ਲੈ ਲਓ, ਅੱਜ ਜਿਹੜੇ ਤੁਹਾਡੇ ਚ ਵੀਰ ਆਏ ਨੇ ਦੀਵਾਨ ਸੁਣਨ, ਇੱਥੇ ਆਏ ਆ ਨਾ, ਅੱਜ ਉਹਨਾਂ ਨੂੰ ਪਤਾ ਸੀ ਵੀ ਅੱਜ ਦੁਪਹਿਰੇ ਆਪਾਂ ਜਾਵਾਂਗੇ ਦੀਵਾਨ ਸੁਣਨ। ਭੈਣਾਂ ਨੂੰ ਪਤਾ ਸੀ, ਕਈਆਂ ਵੀਰਾਂ ਨੂੰ ਪਤਾ ਸੀ ਵੀ ਅੱਜ ਚੱਲੇ ਆ, ਉਹਨਾਂ ਨੇ ਦੁਪਹਿਰੇ 2 ਵਜੇ ਜਾਂਦੇ ਆ ਜੀ ਰੇਹੜੀ ਲੈ ਕੇ ਪੱਠੇ ਵੱਢਣ। ਪੱਠੇ ਮਤਲਬ ਨੀਰਾ ਵਗੈਰਾ ਲੈਣ ਜਾਂਦੇ ਆ, ਪੱਠੇ ਵੱਢਣ ਜਾਂਦੇ ਆ ਪਸ਼ੂਆਂ ਨੂੰ ਪਾਉਣ ਵਾਸਤੇ। ਉਹਨਾਂ ਨੂੰ ਪਤਾ ਸੀ ਵੀ ਅੱਗੇ ਜਾਂਦੇ ਆ 2 ਵਜੇ, ਪਰ ਅੱਜ ਜਾਣਾ ਹੈ ਦੀਵਾਨ ਤੇ। ਅੱਜ ਉਹ ਪਤਾ ਉਹ ਬੰਦਿਆਂ ਨੇ ਵਿੱਚ ਕੀ ਕੀਤਾ, ਉਹ 10 ਵਜੇ ਹੀ ਚਲੇ ਗਏ ਸੀ ਸਵੇਰੇ। 10 ਵਜੇ ਗਏ, ਫਟਾਫਟ ਕੱਖ ਵੱਢ ਲਿਆਂਦੇ, ਕੁਤਰ ਕੇ ਰੱਖ ਕੇ ਆਏ ਐ, ਇੱਥੇ ਬੈਠੇ ਐ। ਹੁਣ ਮੇਰੀ ਕੱਲੀ ਕੱਲੀ ਗੱਲ ਆਰਾਮ ਨਾਲ ਸੁਣ ਰਹੇ, ਕਹਿੰਦੇ ਕੋਈ ਨੀ, ਭਾਵੇਂ 4:15 ਵੱਜ ਜਾਣ, ਭਾਵੇਂ 4:30 ਵੱਜ ਜਾਣ, ਕੰਮ ਨਿਬੇੜਿਆ ਹੋਇਆ। ਕਿੰਨੇ ਸੌਖੇ ਬੈਠੇ ਆ ਜੀ ਉਹ ਇੱਥੇ। ਤੇ ਇੱਕ ਨੂੰ ਸਵੇਰੇ ਬਾਪੂ ਕਹਿੰਦਾ ਰਿਹਾ, ਉਹ ਜਾਇਆ ਉਹ ਲਿਆ ਭੱਜ ਕੇ, ਕੱਖ ਵੱਢ ਕੇ ਨੀ ਲਿਆਇਆ, ਕੀਤਾ ਨੀ ਕੰਮ। ਹੁਣ ਇੱਥੇ ਉਹ ਔਖਾ ਬੈਠਾ ਹੈ ਵੀ ਯਾਰ ਜੇ 4:30 ਵਜਾ ਤੇ 5:30 ਘਰੇ ਪਹੁੰਚੂ, ਕਦੋਂ ਮੈਂ ਪੱਠੇ ਵੱਢੂ, ਕਦੋਂ ਮੈਂ ਕੁਤਰੂ, ਕਦੋਂ ਮੈਂ ਪਾਊ, ਹੈ ਨਾ ਜਾਨ ਔਖੀ। ਜਿੰਨੇ ਜ਼ਿੰਮੇਵਾਰੀ ਨਿਭਾਈ ਹੋਵੇ ਉਹ ਸੌਖਾ ਹੋ ਜਾਂਦਾ ਹੈ। ਆਖੋ ਸਤਨਾਮ। ਸਿੱਧੀ ਜੀ ਸਿੱਧਾ ਹੀ ਫਾਰਮੂਲਾ ਹੈ, ਜਮਾ ਹੀ ਸੌਖਾ ਹੈ। ਆ ਜਿਹੜੀਆਂ ਮੇਰੀਆਂ ਭੈਣਾਂ ਅੱਜ ਦੀਵਾਨ ਵਿੱਚ ਬੈਠੀਆਂ, ਜਿਹੜੀਆਂ ਭੈਣਾਂ ਨੂੰ ਪਤਾ ਸੀ ਵੀ ਅੱਜ ਜਾਣਾ ਭਾਈ ਦੀਵਾਨ ਤੇ ਰਾਤ ਨੂੰ, ਹੁਣ ਰੇਹੜੀ ਵਾਲਾ ਭਾਈ ਸਬਜ਼ੀ ਵਾਲਾ ਲੇਟ ਫੇਟ ਹੋ ਜੇ, ਆਪਾਂ ਐਂ ਕਰੋ ਵੀ ਸਵੇਰੇ ਹੀ ਦਾਲ ਬਣਾ ਲਓ, ਦਾਲ ਬਣਾ ਕੇ ਸਬਜ਼ੀ ਬਣਾ ਕੇ ਫਰਿੱਜ ਦੇ ਵਿੱਚ ਰੱਖ ਕੇ ਆਈਆਂ, ਆਟਾ ਗੁੰਨ ਕੇ ਫਰਿੱਜ 'ਚ ਰੱਖਿਆ, ਲੈ ਹੁਣ ਜਾ ਕੇ ਕੀ ਕਰਨਾ ਹੈ, ਫੁਲਕੇ ਹੀ ਲਾਉਣੇ ਆ ਬਸ, ਭਾਵੇਂ 5 ਵੱਜ ਜਾਣ, ਇੱਥੇ ਕੋਈ ਟੈਨਸ਼ਨ ਹੈ ਉਹ ਭੈਣ ਨੂੰ ਇੱਥੇ ਆਰਾਮ ਨਾਲ ਬੈਠੀ ਹੈ ਵੀ ਚੱਲ ਕੋਈ ਗੱਲ ਨਹੀਂ, ਬਸ 5 ਵੀ ਵੱਜ ਜਾਣਗੇ ਤਾਂ ਵੀ ਕੋਈ ਨੀ, ਸਬਜ਼ੀ ਬਣੀ ਪਈ ਹੈ, ਫੁਲਕੇ ਲਾਏ ਪਏ ਹੈ, ਬੱਚਿਆਂ ਨੇ ਆਉਣਾ, ਘਰ ਵਾਲੇ ਨੇ ਆਉਣਾ, ਪਕਾ ਕੇ ਰੋਟੀ ਦੇ ਦੇਣੀ ਹੈ, ਤੇ ਜਿਹਨੇ ਕੀਤਾ ਨੀ ਸਵੇਰੇ ਅਹੀਂ ਆ ਗਈ। ਆਪਣੇ ਆਪਣਾ ਹੀ ਧਿਆਨ ਰਿਹਾ ਵੀ ਫਟਾਫਟ ਆਪਣੇ ਕੱਪੜੇ ਲੀੜਿਆਂ ਦਾ ਹੀ ਬਸ, ਉਹ ਕੀਤਾ ਨੀ ਉਹ। ਫਿਰ ਜਦੋਂ ਹੁਣ ਜਦੋਂ ਇੱਥੋਂ 6 ਵਜੇ ਟਰਾਲੀ ਪਹੁੰਚੂ, ਫਿਰ ਭਾਈ ਸਬਜ਼ੀ ਵਾਲਾ ਕਿੱਥੇ, ਉਹ ਲੱਭਦੀ ਫਿਰੂ, ਉਹ ਨਾ ਲੱਭਿਆ ਮੁੜ ਕੇ, ਫਿਰ ਫਟਾਫਟ ਕਦੋਂ ਬਣਿਆ ਕਦੋਂ ਰਿੱਝਿਆ, ਉਹਨੇ ਨੂੰ ਘਰ ਵਾਲਾ ਫਿਰ ਲਿਆ ਭਾਈ ਰੋਟੀ 7 ਵਜੇ, ਵੀ ਅੱਜ ਤੇ ਲੇਟ ਹੋ ਗਈ, ਮੈਂ ਦੁਕਾਨਾਂ ਤੋਂ ਆਈ ਹਾਂ। ਕਿਹਦੇ ਦੁਕਾਨਾਂ ਤੇ ਗਈ ਸੀ ਤੂੰ, ਮੈਂ ਬਾਬੇ ਢੰਡਰੀਆਂ ਵਾਲਾ ਆਇਆ ਸੀ ਉੱਥੇ, ਉਹ ਨਾਲੇ ਉਹਨੂੰ ਗਾਲਾਂ ਕੱਢਦਾ ਨਾਲੇ ਮੈਨੂੰ ਧੂਫ ਦਿੰਦਾ ਨਾਲ ਉੱਥੇ ਵੀ ਜੈ ਜਾ ਤੇਰਾ ਬਾਬਾ ਤੇਰਾ ਕੀ ਸੁਣਦੀ ਹੈ ਤੂੰ, ਲੈ ਲਓ ਸਵਾਦ। ਹੁੰਦਾ ਕਿ ਨਹੀਂ ਏਦਾਂ ਹੁੰਦਾ, ਐਂ ਹੁੰਦਾ ਫਿਰ ਆ ਜਿਹੜੇ ਤੁਹਾਡੇ ਚ ਨੌਜਵਾਨ ਆਏ ਆ ਦੀਵਾਨ ਸੁਣ ਪੱਠੇ ਦਾ ਘਰ ਦਾ ਕੰਮ ਕਰ ਕੀ ਨਹੀਂ ਬਾਪੂ ਜੁੱਤੀ ਲਾਊ ਨਾਲ ਗਾਲ ਮੈਨੂੰ ਕੱਢੂ ਵੀ ਸੁਣਾਉਣਾ ਤੇਰੇ ਬਾਬੇ ਦਾ ਦੀਵਾਨ ਤੈਨੂੰ ਐਂ ਕਹੂੰ ਫਿਰ ਤੇ ਜਿਹੜੇ ਭਲਾ ਵੇਖੋ ਜੇ ਬੰਦੇ ਸ਼ਾਂਤ ਰਹਿਣਾ ਚਾਹੁੰਦੇ ਹੋ ਨੌਜਵਾਨੋ ਤੇ ਕੰਮ ਵੇਲੇ ਨਾਲ ਕਰ ਲਿਆ ਕਰੋ ਫਿਰ ਤੁਸੀਂ ਜੇ ਤਾਂ ਆਉਣਾ ਹੀ ਸੀ ਅੱਜ ਫਿਰ 7 ਵਜੇ ਨਾ ਉੱਠਦਾ ਤੂੰ 5 ਵਜੇ ਉੱਠਦਾ ਹਰ ਕੰਮ ਵੇਲੇ ਨਾਲ ਕਰੋ ਇਹਦਾ ਰਿਜ਼ਲਟ ਗੱਲ ਸਿਰਫ ਇੰਨੀ ਹੈ ਜੇ ਸ਼ਾਂਤੀ ਚਾਹੁੰਦੇ ਹੋ ਫਰਜ਼ ਪਛਾਣ ਕੇ ਕਰ ਲਓ ਬਸ ਆਲਸੀ ਨਾ ਬਣੇ ਜ਼ਿੰਮੇਵਾਰ ਜੇ ਜ਼ਿੰਦਗੀ 'ਚ ਆਨੰਦ ਲੈਣਾ ਹੈ ਜ਼ਿੰਮੇਵਾਰ ਹਰੇਕ ਕੰਮ ਸਹੀ ਟਾਈਮ ਤੇ ਕਰੋ ਟਾਈਮ ਵੰਡੋ ਵਿਹਲੇ ਬਹਿਣਾ ਤਾਸ਼ਾਂ ਖੇਡਣੀਆਂ ਥਾਂ ਥਾਂ ਤੇ ਚਾਰ ਚਾਰ ਘੰਟੇ ਬੈਠੇ ਰਹਿਣਾ ਜਿੱਥੇ ਬਹਿ ਗਿਆ ਬਸ ਜਿੱਥੇ ਖੜ ਗਿਆ ਬਸ ਐ ਨਾ ਕਰੋ ਟਾਈਮ ਬਣਾਓ ਖੜਨ ਦਾ ਤੇਰਾ ਪੱਕਾ ਟਾਈਮ ਹੋਵੇ ਵੀ ਮੈਂ 10 ਮਿੰਟ ਲੇਟ ਨਹੀਂ ਹੋਣਾ ਆਹ ਕੰਮ ਕਰਨਾ ਵੇਲੇ ਨਾਲ ਕਰਨਾ ਵੇਲੇ ਨਾਲ ਕਰਨਾ ਆਹ ਐ ਕਰਨਾ ਆਹ ਐ ਕਰਨਾ ਐ ਇੱਕ ਇੱਕ ਸਿਸਟਮ ਬਣਾਓ ਜ਼ਿੰਦਗੀ ਐ ਸੌਖੀ ਹੋ ਜਾਊ ਆ ਤੁਹਾਡੇ 'ਚ ਹੁਣ ਸਾਰੇ ਸੌਖੇ ਨੇ ਉਹ ਜਿਨ੍ਹਾਂ ਨੇ ਵੱਟ ਕੇ ਕੁਤਰ ਕੇ ਐ ਕਈਆਂ ਨੇ ਨਾ ਖੁਰਲੀਆਂ 'ਚ ਵੀ ਪਾਇਆ ਹੈ ਵੀ ਬਸ ਡੰਗਰ ਹੀ ਬੰਨਣੇ ਨੇ ਇੱਥੇ ਲਿਆ ਕੇ ਕੰਮ ਇੰਨਾ ਨਵੇੜਿਆ ਹੋਇਆ ਕਈਆਂ ਨੇ ਉਹ ਇੱਥੇ ਬਹੁਤ ਸੌਖੇ ਨੇ ਬਹੁਤ ਜਾਨ ਸੌਖੀ ਆ ਉਹਨਾਂ ਦੀ ਐ ਬੈਠ ਵੀ ਚੱਲ ਯਾਰ ਭਾਵੇਂ 5 ਵਜ ਜਾਣ ਗੱਲ ਹੀ ਕੋਈ ਨਹੀਂ ਬਾਕੀ ਜਿਨ੍ਹਾਂ ਦੇ ਵਿੱਚ ਹੀ ਕੰਮ ਪਏ ਨੇ ਉਹ ਫਿਰ ਹੁਣ ਇੱਥੇ ਪਤਾ ਕਈ ਕੀ ਸੋਚਣਗੇ ਯਾਰ ਕੋਈ ਨਾਮ ਦੀ ਗੱਲ ਕਰੋ ਕੋਈ ਸਿਮਰਨ ਦੀ ਗੱਲ ਕਰੋ ਆਹ ਕੋਈ ਗੱਲਾਂ ਨੇ ਕਰਨ ਵਾਲੀ ਉਹ ਭਾਈ ਗੱਲਾਂ ਐਂ ਕਰਨੀਆਂ ਪੈਣਗੀਆਂ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਜ਼ਿੰਦਗੀ 'ਚ ਜ਼ਿੰਮੇਵਾਰੀਆਂ ਸਿਖਾਉਣੀਆਂ ਪੈਣਗੀਆਂ ਮੈਂ ਗੱਲ ਤੁਹਾਨੂੰ ਪਹਿਲਾਂ ਸ਼ੁਰੂ 'ਚ ਕਹੀ ਹੈ ਵੀ ਮੈਂ ਪਰਮੇਸ਼ਰ ਦੁਆਰ ਵਾਲਿਆਂ ਨੂੰ 6 ਘੰਟੇ ਸਿਮਰਨ ਕਰਾਵਾਂ ਜਾ ਕੇ ਫਿਰ ਸੌ ਜਾਣ ਅਸਥਾਨ ਦੀ ਚੜ੍ਹਦੀ ਕਲਾ ਕਿਵੇਂ ਹੋ ਜੂ 6 ਘੰਟੇ ਸੰਥਿਆ ਕਰਾ ਕੇ ਸ਼ਬਦਾਂ ਦੇ ਅਰਥ ਸਿਖਾ ਦੇਣਾ ਅਸਥਾਨ ਦੀ ਚੜ੍ਹਦੀ ਕਲਾ ਕਿਵੇਂ ਹੋ ਜੂ ਜਿੰਨਾ ਚਿਰ ਬੰਦੇ ਆਲਸੀ ਨੇ ਜਿੰਨਾ ਚਿਰ ਬੰਦੇ ਨਿਕੰਮੇ ਨੇ ਗੱਲ ਕਰਨੀ ਪੈਣੀ ਹੈ ਬੰਦਿਆਂ ਦੇ ਸੁਭਾਅ ਦੀ ਸਾਡਾ ਸੁਭਾਅ ਇਦਾਂ ਦਾ ਹੈ ਤਾਂ ਸਾਡੀ ਚੜ੍ਹਦੀ ਕਲਾ ਨਹੀਂ ਹੋ ਰਹੀ ਕੱਲਾ ਵੀ ਸ਼ਬਦ ਇੱਕ ਸ਼ਬਦ ਪੜ੍ਹਦੇ ਨਾ ਸ਼ਬਦ ਪੜ੍ਹਨੇ ਪਿਆਰਿਓ ਅਸੀਂ 10 ਸ਼ਬਦ ਇਹਦੇ ਨਾਲ ਢੁੱਕਦੇ ਲੱਭ ਲੈਂਦੇ ਹਾਂ ਆ ਮੇਰੇ ਵਾਲਾ ਪਿੱਛੇ ਪੰਗਤੀਆਂ ਸਿੰਘ ਬੋਲੀ ਜਾਊ ਮੈਂ ਉਹਦੇ ਅਰਥ ਕਰੀ ਜਾਂਦਾ ਸਿੱਧੇ ਸਿੱਧੇ ਲੈ 10 ਸ਼ਬਦ ਤੇ ਹਰ ਜਗ੍ਹਾ ਪੜ੍ਹੀ ਜਾਂਦੇ ਹਾਂ ਇਹ ਤੇ ਸੌਖਾ ਕੰਮ ਪਰ ਸਾਨੂੰ ਬਰੀਕੀ ਨਾਲ ਸਾਡੇ ਸੁਭਾਅ ਤੇ ਕੰਮ ਕਰਨਾ ਪੈਣਾ ਹੈ ਨਲਾਇਕੀਆਂ ਕਿੱਥੇ ਨੇ ਸਾਡੇ 'ਚ ਕਿੱਥੇ ਕਿੱਥੇ ਸਾਡੇ 'ਚ ਕਮੀਆਂ ਨੇ ਅਸੀਂ ਪੋਜ਼ਿਟਿਵ ਕਿਉਂ ਨਹੀਂ ਹੋ ਰਹੇ ਅਸੀਂ ਡਾਊਨ ਕਿਉਂ ਜਾ ਰਹੇ ਹਾਂ ਅਸੀਂ ਸ਼ਾਂਤ ਕਿਵੇਂ ਹੋ ਸਕਦੇ ਹਾਂ ਸਾਡੀ ਸਾਡੇ ਪਰਿਵਾਰ ਦੀ ਸਾਡੇ ਪਿੰਡ ਦੀ ਸਾਡੇ ਇਲਾਕੇ ਦੀ ਸਾਡੇ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋ ਸਕਦੀ ਹੈ ਉਹ ਸਾਨੂੰ ਨੁਕਤੇ ਲੱਭਣੇ ਪੈਣਗੇ ਕੱਲੀ ਕੱਲੀ ਗੱਲ ਲੱਭਣੀ ਪਏਗੀ ਸਾਨੂੰ ਫਿਰ ਜਾ ਕੇ ਗੱਲ ਬਣਨੀ ਹੈ ਗਿਆਨ ਤੇ ਭਾਈ ਮੈਂ ਕਹਿੰਦਾ ਨਾ ਸੁਣਿਓ ਪਿਆਰਿਓ ਜਿਹੜੇ ਗਿਆਨ ਗਿਆਨੀ ਸਿੰਘ ਸੁਣਿਓ ਸਾਡੇ ਨਾ ਥੋੜੇ ਦਿਨ ਪਹਿਲਾਂ ਇੱਕ ਸੰਸਥਾ ਦੇ ਬੰਦੇ ਆ ਗਏ ਮੇਰੇ ਕੋਲ ਉਹ ਮੈਨੂੰ ਕਹਿੰਦੇ ਜੀ ਸ਼ਬਦ ਜਿਹੜੇ ਨੇ ਨਾ ਕਈ ਉਹ ਤੁਹਾਡੇ ਨਾਲ ਸਾਂਝੇ ਕਰਨੇ ਮੈਂ ਕਿਹਾ ਜੀ ਕਰੋ ਗੱਲ ਥੋੜੀ ਜੀ ਕਰੋ ਉਹ ਬੰਦਿਆਂ ਨੇ ਜਦੋਂ ਸ਼ਬਦ ਕਈ ਉਹਨਾਂ ਨੇ ਇਹੋ ਜਿਹੇ ਵੀ ਉਹ ਅਰਥ ਕਦੇ ਸੁਣੇ ਹੀ ਨਹੀਂ ਉਹ ਹੰਕਾਰ ਇਸ ਕਰਕੇ ਲਈ ਫਿਰਦੇ ਨੇ ਨਾਲ ਆਪਣੇ ਵੀ ਸਾਨੂੰ ਤੇ ਸ਼ਬਦਾਂ ਦਾ ਅਰਥ ਹੀ ਬਹੁਤ ਆਉਂਦੇ ਨੇ ਜਿਵੇਂ ਹੁਣ ਮੰਨ ਲਓ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ ਉਹ ਭਾਵ ਉਹਨੂੰ ਇਸ ਹਿਸਾਬ ਨਾਲ ਲੈਂਦੇ ਨੇ ਵੀ ਬੰਦੇ ਦੇ ਸਿਰ ਕੰਬਣ ਦੀ ਗੱਲ ਨਹੀਂ ਵੀ ਜਦੋਂ ਸਿਰ ਕੰਬਣਾ ਕਈਆਂ ਦਾ ਨਹੀਂ ਵੀ ਕੰਬਦਾ ਕਈ ਐਂ ਮਰ ਮੁਰ ਜਾਂਦੇ ਨੇ ਅਟੈਕ ਹੋ ਜਾਂਦਾ ਕਈ ਬੁੜੇ ਹੋ ਕੇ ਵੀ ਸਿਰ ਨਹੀਂ ਕੰਬਦਾ ਕਈਆਂ ਦਾ ਨਹੀਂ ਕੰਬਦਾ ਉਹ ਕਹਿੰਦੇ ਅਸਲ 'ਚ ਜਦੋਂ ਸਿਰ ਹਿੱਲ ਜਾਂਦਾ ਨਾ ਬੰਦੇ ਦਾ ਜਦੋਂ ਦਿਮਾਗ ਹਿੱਲਦਾ ਫਿਰ ਉਹਦੇ ਪੱਗ ਡਗਮਗ ਆ ਜਾਂਦੇ ਵੀ ਬੰਦੇ ਦਾ ਅਸਲ 'ਚ ਨਾ ਸਿਰ ਹਿੱਲਦਾ ਹੁਣ ਜਦੋਂ ਸਿਰ ਹਿੱਲਦਾ ਹੈ ਫਿਰ ਪੱਗ ਡਗਮਗ ਆ ਜਾਂਦੇ ਆ ਫਿਰ ਬੰਦਾ ਉਹਦੀ ਦ੍ਰਿਸ਼ਟੀ 'ਚ ਫਰਕ ਪੈ ਜਾਂਦਾ ਸੰਸਾਰ ਨੂੰ ਵੇਖਣ ਵਾਲੀ ਉਹ ਅੱਖ ਬਦਲ ਜਾਂਦੀ ਹੈ ਫਿਰ ਉਹਦੀ ਯਾਨੀ ਕਿ ਉਹਨੇ ਇਦਾਂ ਅਰਥ ਕਰਦੇ ਹਰੇਕ ਗੱਲ ਦੇ ਜਿਵੇਂ ਹੁਣ ਮੰਨ ਲਓ ਸ਼ਬਦ ਆਉਂਦਾ ਹੈ ਜਿੱਦਾਂ ਬਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਪੰਚਾਲੀ ਕਹਿੰਦੇ ਸਾਡੀ ਸੁਰਤ ਹੈ ਰਾਜ ਸਭਾ ਮਤਲਬ ਕੋ ਹਰ ਸਮਾਨ ਨਹੀਂ ਰਾਜਾ ਪਰਮਾਤਮਾ ਆ ਜਿਹੜਾ ਦਰਬਾਰ ਹੈ ਗੁਰੂ ਦਾ ਇਹ ਰਾਜ ਸਭਾ ਹੈ ਤੇ ਪੰਚਾਲੀ ਜਿਹੜੀ ਸਾਡੀ ਸੁਰਤ ਭਟਕਦੀ ਜੀ ਫਿਰਦੀ ਸੀ ਪੰਜਾਂ ਗਿਆਨ ਇੰਦਰੀਆਂ 'ਚ ਕਹਿੰਦੇ ਉਹਨੂੰ ਸੁਧ ਆ ਗਈ ਇਹ ਕਹਿੰਦੇ ਪੰਚਾਲੀ ਦ੍ਰੋਪਦੀ ਦੀ ਗੱਲ ਨਹੀਂ ਕੀਤੀ ਸੁਰਤ ਦੀ ਗੱਲ ਕੀਤੀ ਹੈ ਇਦਾਂ ਦੇ ਸ਼ਬਦ ਜਿਹੜੇ ਡੂੰਘੇ ਹੈ ਜਿਹੜੇ ਸਾਡੇ ਸਮਝ ਚ ਨਹੀਂ ਆਉਂਦੇ ਇਥੋਂ ਤੱਕ ਕਿ ਸਾਰੇ ਸਵਈਆਂ ਦੇ ਅਰਥ ਉਹ ਇਹ ਕਰਦੇ ਆ ਵੀ ਰੱਬ ਨੂੰ ਕਿਹਾ ਸਾਰੇ ਸਵਈਏ ਜਿਹੜੇ ਐ ਇਹਨਾਂ ਦੇ ਅਰਥ ਕਰਦੇ ਆ ਵੀ ਪਰਮਾਤਮਾ ਨੂੰ ਕਿਹਾ ਸ਼ਰੀਰਾਂ ਨੂੰ ਨਹੀਂ ਕਿਹਾ ਉਹ ਸਵਈਆਂ ਦੇ ਅਰਥ ਵੀ ਇਦਾਂ ਕਰਦੇ ਚਲੋ ਬਾਅਦ ਚ ਕਰਦੇ ਗੱਲ ਪੰਜ ਪਿਆਰੇ ਆਉਂਦੇ ਆ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਆਉਣਾ ਹੈ ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਉੱਠਣਾ ਨਹੀਂ ਭਾਈ ਸੰਗਤ ਨੂੰ ਬੇਨਤੀ ਹੈ ਉੱਠਣਾ ਨਹੀਂ ਜੀ ਆਪੋ ਆਪਣੀ ਜਗ੍ਹਾ ਤੇ ਸਜੇ ਰਹਿਣਾ ਹੈ ਪੰਜ ਪਿਆਰਿਆਂ ਨੇ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੇ ਸਟੇਜ ਤੇ ਹੀ ਆਉਣਾ ਹੈ ਆਓ ਆਪਾਂ ਸਾਰਿਆਂ ਨੂੰ ਜੀ ਆਇਆਂ ਕਹੀਏ ਜਿਹੜੇ ਜਿਹੜੇ ਗੁਰੂ ਵਾਲੇ ਬਣੇ ਸਿੰਘ ਸਜੇ ਆਓ ਉਹਨਾਂ ਨੂੰ ਵਧਾਈ ਦਈਏ ਲੜ ਲੱਗੇ ਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ ਲੜ ਲੱਗੇ ਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਬਹਿ ਜਾਓ ਭਾਈ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਭੈਣ ਉੱਪਰ ਜਿਹੜੇ ਪਿੱਛੇ ਆ ਰਹੇ ਅਮਰ ਸ਼ਕਤ ਵਾਲੇ ਸਾਰੇ ਉੱਥੇ ਰਾਹ 'ਚ ਹੀ ਬਹਿ ਜਾਓ ਗੁਰੂ ਵਾਲੇ ਬਣੇ ਸਿੰਘ ਸਜੇ ਜਿਹੜੇ ਜਿਹੜੇ ਵੀਰ ਭਰਾ ਭੈਣਾਂ ਸਿੰਘ ਸਜੇ ਬਹੁਤ ਬਹੁਤ ਵਧਾਈਆਂ ਜੀ ਜਕਾਰੇ ਦੇ ਨਾਲ ਜਦੋਂ ਬਾਹਾਂ ਖੜੀਆਂ ਕਰਦੇ ਕਿ ਜੋਸ਼ ਭਰਿਆ ਜਾਂਦਾ ਸਪਿਰਟ ਭਰਨ ਲਈ ਹੈ ਕਈਆਂ ਦਾ ਜੀ ਕਰਨ ਲੱਗ ਪੈਂਦਾ ਉਤਸ਼ਾਹ ਹੈ ਅਸੀਂ ਅਜੇ ਇੱਥੇ ਖੜੇ ਹਾਂ ਆਓ ਮੇਰੇ ਵੀਰ ਭਰਾ ਭੈਣਾਂ ਜਦੋਂ ਜਕਾਰਾ ਲੱਗੇ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਹੈ ਉਹ ਸੰਗਿਓ ਨਾ ਬਈ ਜਦੋਂ ਜਗਾਰਾ ਲੱਗੇ ਬਾਹਾਂ ਖੜੀਆਂ ਕਰਿਓ ਨਾਲ ਸਿੱਧੀਆਂ ਰੱਖਿਓ ਅੱਧਾ ਕੁ ਮਿੰਟ ਬੋਲੇ ਸੋ ਨਿਹਾਲ ਦੇ ਨਿਸ਼ਾਨ ਰਹੇ ਦੀਵਾਨ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਜ ਗਏ ਮੇਰੇ ਵੀਰ ਭਰਾ ਭੈਣਾਂ ਭਾਈ ਕੈਮਰਿਓ ਦਾਖਲਾ ਲਿਆ ਅੱਜ ਪਹਿਲੇ ਡੰਡੇ ਤੇ ਪੈਰ ਰੱਖਿਆ ਅੱਜ ਤੇ ਸ਼ੁਰੂਆਤ ਕੀਤੀ ਆ ਅਜੇ ਤੇ ਪਹਿਲੇ ਡੰਡੇ ਤੇ ਪੈਰ ਰੱਖਿਆ ਹੁਣ ਅੱਗੇ ਨੂੰ ਵਧਣਾ ਅੱਗੇ ਨੂੰ ਵਧਣਾ ਇਹ ਨਹੀਂ ਵੀ ਗਲਤੀਆਂ ਕਰੀ ਜਾਵਾਂਗੇ ਤੇ ਬਸ ਹੁਣ ਅੰਮ੍ਰਿਤ ਛਕ ਲਿਆ ਜੀ ਸਭ ਕੁਝ ਹੁਣ ਨਹੀਂ ਜੀ ਕਹਿੰਦੇ ਜਿਹੜੇ ਬੰਦੇ ਨੇ ਇੱਕ ਵਾਰੀ ਅੰਮ੍ਰਿਤ ਛਕ ਲਿਆ ਨਾ ਬਸ ਫਿਰ ਕਹਿੰਦੇ ਗੁਰੂ ਗੋਬਿੰਦ ਸਿੰਘ ਨਰਕਾਂ 'ਚ ਗੇੜਾ ਮਾਰਦੇ ਆ ਹਫ਼ਤੇ ਬਾਅਦ ਬਸ ਜਿਹੜਾ ਸਿੱਖ ਲੱਗ ਜੇ ਵੀ ਆ ਮੇਰੇ ਵਾਲਾ ਹੈ ਕਹਿੰਦੇ ਵਾਲਾਂ ਤੋਂ ਫੜ ਕੇ ਉਹਦੀ ਕੱਢ ਲੈਂਦੇ ਆ ਐ ਨਹੀਂ ਛੁਟਕਾਰਾ ਹੋ ਜਾਣਾ ਵੀ ਆਪਾਂ ਕਹੀਏ ਵੀ ਕਰ ਲਾਂਗੇ ਗਲਤੀ ਨਰਕ ਚੋਂ ਕੱਢ ਲੈਣਗੇ ਆ ਕੇ ਵੀ ਅੰਮ੍ਰਿਤ ਛਕ ਲਿਆ ਹੁਣ ਇੱਕ ਵਾਰੀ ਤੇ ਛਕ ਲਿਆ ਐ ਨਹੀਂ ਭਾਈ ਐਡੀ ਖੁੱਲ ਨਹੀਂ ਇੱਥੇ ਜਿਹੜੇ ਜਿਹੜੇ ਵੀਰ ਭਰਾ ਜੰਮਰਧਾਰੀ ਬਣੇ ਹੋ ਇਹ ਤੇ ਦਾਖਲਾ ਹੈ ਪਹਿਲੇ ਡੰਡੇ ਤੇ ਪੈਰ ਰੱਖਿਆ ਸ਼ੁਰੂਆਤ ਹੈ ਇੱਕ ਵਾਅਦਾ ਕੀਤਾ ਵੀ ਲਓ ਜੀ ਅੱਜ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਾਂਗੇ ਗੁਰਬਾਣੀ ਪੜਾਂਗੇ ਸਮਝਾਂਗੇ ਸਹਿਜ ਪਾਠ ਕਰਿਆ ਕਰੋ ਆਪ ਬਾਹਰ ਪਾਠ ਕਰਾਉਣੇ ਜਗ੍ਹਾ ਜਗ੍ਹਾ ਬੰਦ ਕਰੋ ਆਪ ਸਹਿਜ ਪਾਠ ਕਰਿਆ ਕਰੋ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਸੁਭਾਅ ਬੰਦੇ ਦਾ ਬੜਾ ਜਦੋਂ ਨਾ ਵੇਖੋ ਜੇ ਕਹਿ ਦਿਓ ਵੀ ਮੈਕਸੀਮਮ ਕਰੋ ਇੰਨਾ ਕਰੋ ਥੋੜ੍ਹਾ ਜਿਹੜਾ ਉਹ ਫੜ ਲੈਂਦਾ ਬੰਦਾ ਵੇਖਿਓ ਇੱਥੇ ਜਿਹੜਾ ਕੰਮ ਚੱਲਦਾ ਨਾ ਇੱਥੇ ਮੰਨ ਲਓ ਦੀਵਾਨ ਲੱਗਣੇ ਨੇ ਕਿਸੇ ਬੰਦੇ ਨੂੰ ਤੁਸੀਂ ਕਹਿ ਦਿਓ ਬਈ ਵੇਖ ਲੈਂਦੇ ਟਾਈਮ ਲੱਗਿਆ ਦੋ ਕੁ ਘੰਟੇ ਆ ਜੀ ਤੁਸੀਂ ਦੋ ਘੰਟੇ ਕਿਹਾ ਨਾ ਉਹਨੇ ਉਹਦਾ ਮਾਈਂਡ ਬੰਦੇ ਦਾ ਇਹੋ ਜਿਹਾ ਹੀ ਆ ਦੋ ਘੰਟੇ ਹੀ ਫੜ ਲੈਂਦਾ ਦੋ ਘੰਟੇ ਜੇ ਕਹੇਗਾ ਵੀ ਯਾਰ ਜਿੰਨਾ ਟਾਈਮ ਹੋਇਆ ਨਾ ਵੱਧ ਤੋਂ ਵੱਧ ਕੱਢ ਲਈ ਇਹ ਨਹੀਂ ਪਤਾ ਅਗਲਾ 12 ਘੰਟੇ ਆ ਕੇ ਸੇਵਾ ਕਰ ਲਿਆ ਜੇ ਤਾਂ ਐਂ ਕਹਿਤਾ ਵੀ ਚੱਲ ਦੋ ਕੁ ਘੰਟੇ ਉਹ ਮਾਈਂਡ ਕਈ ਬੰਦਾ ਚਾਹੁੰਦਾ ਹੀ ਇਹ ਹੈ ਕਿ ਦੋ ਕੁ ਘੰਟੇ ਹੀ ਲਾ ਲਓ ਹੁਣ ਜਦੋਂ ਗੱਲ ਕਹਿੰਦੇ ਆ ਨਿਤਨੇਮ ਕਰਨ ਦੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਪੰਜ ਬਾਣੀਆਂ ਤਿੰਨ ਸਵੇਰੇ ਲਿਖਿਆ ਸਿੱਖ ਰਹਿਤ ਮੈਂ ਦੋ ਸ਼ਾਮ ਨੂੰ ਪੰਜ ਦਾ ਪਾਠ ਕਰਨਾ ਏਦਾਂ ਲਿਖਿਆ ਹੁਣ ਇਸ ਲਾਈਨ ਨੂੰ ਕਿੰਨੇ ਲੋਕਾਂ ਨੇ ਫੜਿਆ ਹੋਇਆ ਕਿੰਨੇ ਬੰਦੇ ਨਿਤਨੇਮ ਕਰਦੇ ਚੰਗੀ ਗੱਲ ਪਰ ਇਹ ਵੀ ਲਿਖਿਆ ਵੀ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਇਹ ਬਿਰਲਿਆਂ ਬਿਰਲਿਆਂ ਨੇ ਫੜਿਆ ਦਿਮਾਗ ਕੰਮ ਹੁਣ ਜੇ ਤੁਸੀਂ ਹਰੇਕ ਸਿੱਖ ਨੂੰ ਪੁੱਛੋਗੇ ਨਿਤਨੇਮੀ ਤੁਹਾਨੂੰ ਲੱਖਾਂ ਮਿਲ ਜਾਣਗੇ ਪਰ ਜਿਹੜੀ ਵਿੱਚ ਇਹ ਲਾਈਨ ਲਿਖੀ ਸੀ ਵੀ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਇਹ ਤੁਹਾਨੂੰ ਥੋੜੇ ਜਿਹੇ ਬੰਦੇ ਮਿਲਣਗੇ ਜਿਹੜੇ ਪੱਕਾ ਸਹਿਜ ਪਾਠ ਕਰਦੇ ਨੇ ਕਿਉਂ ਕਿਉਂਕਿ ਦਿਮਾਗ ਬੰਦੇ ਦਾ ਫੜਦਾ ਹੀ ਇਦਾਂ ਜਦੋਂ ਤੁਸੀਂ ਉਹਨੂੰ ਕਹਿੰਦੇ ਇੰਨਾ ਕੁ ਕਰ ਲੈ, ਉਹ ਕਹਿੰਦਾ ਬਸ ਇੰਨੇ ਨਾਲ ਹੀ ਸਰ ਗਿਆ, ਹੁਣ ਬਾਕੀ ਦੀ ਲੋੜ ਹੀ ਨਹੀਂ ਆ ਕੋ ਸਤਨਾਮ। ਜਦੋਂ ਤੈਂ ਐ ਕਹਿਤਾ ਵੀ 2 ਘੰਟੇ ਕੱਢ ਲੈ, ਫਿਰ ਮੈਂ 12 ਘੰਟੇ ਕਿਉਂ ਜਾਊਂ? ਜਦੋਂ ਤੂੰ ਇਹ ਕਹਿਤਾ ਵੀ 2 ਘੰਟੇ ਕੱਢ ਲੈ ਬਸ, ਅਗਲਾ ਕਹਿੰਦਾ 2 ਘੰਟੇ ਬਹੁਤ ਨੇ। ਬਸ ਬੰਦਾ ਕੰਮ ਹੀ ਇਦਾਂ ਕਰਦਾ, ਜੇ ਵੀ ਇੰਨਾ ਕੁ ਟਾਈਮ ਕੱਢ ਲਈ ਚੱਲ ਉਹਨਾਂ ਕੀ ਕਰਦਾ। ਕਿਸੇ ਬੰਦੇ ਨੂੰ ਕਹਿ ਦਿਓ ਤੁਸੀਂ ਵੀ ਤੂੰ 5,000 ਚੱਲ ਕਰਦੀ, ਉਦੋਂ ਵੱਧ ਤੋਂ ਵੱਧ ਹੋ ਸਕਦਾ ਅਗਲਾ 50,000 ਕਰ ਦੇਵੇ, ਜੇ ਸੇਵਾ ਲੱਗਿਆ ਕਰਨ ਤੇ ਹੋ ਸਕਦਾ। ਪਰ ਤੁਸੀਂ ਐਂ ਕਹਿ ਦਿਓ ਵੀ ਚੱਲ 500, ਉਹ 500 ਦੀ ਖੜ ਜੂ ਬਸ, ਬਸ ਠੀਕ ਹੈ ਸ਼ੁਕਰ ਹੈ, ਤੈਂ ਕਹਿਤਾ 500 ਹੀ ਬਸ ਇੰਨਾ ਹੀ। ਉਹ ਬੰਦਾ ਫੜਦਾ ਹੀ ਉਨੀ, ਕਿਉਂਕਿ ਸੌਖਾ ਰਹਿੰਦਾ ਜਿੱਥੇ ਸੌਖਾ ਹੋਣਾ ਚਾਹੁੰਦਾ ਹੈ, ਸੁਭਾਅ ਐਸਾ ਹੈ। ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ, ਇਹ ਲਿਖਿਆ ਸਿੱਖ ਰਹਿਤ ਮਰਿਆਦਾ 'ਚ। ਇਹ ਲਾਈਨ ਜ਼ਰੂਰ ਫੜੋ, ਹਰੇਕ ਸਿੱਖ ਸਹਿਜ ਪਾਠ ਕਰੇ। ਅਗਲਾ ਕਹਿੰਦਾ ਯਾਰ ਗਲਤ ਹੋ ਜਾਂਦਾ, ਨਾ ਭਾਈ ਜਿੰਨੇ ਅੱਜ ਸ਼ੁੱਧ ਕਰਦੇ ਆ ਕਦੇ ਉਹ ਜਿੱਦੇ ਸ਼ੁਰੂ ਕੀਤਾ ਸੀ ਉਹਦੇ ਗਲਤ ਕਰਦਾ ਸੀ, ਕਰਦੇ ਕਰਦੇ ਸ਼ੁੱਧ ਕਰਨ ਲੱਗੇ ਆ। ਇੱਕਦਮ ਥੋੜਾ ਬਣ ਗਏ ਹੁਣ ਸਾਰੇ ਵੀ ਪਾਠੀ, ਇੱਕਦਮ ਹੀ ਬਣ ਗਏ ਗਿਆਨੀ ਸਾਰੇ, ਕਰਦੇ ਕਰਦੇ ਹੀ ਲੱਗੇ ਆ। ਦੁਨੀਆਂ 'ਚ ਕੋਈ ਗਿਆਨੀ ਐਸਾ ਨਹੀਂ ਜਿਹੜਾ ਬੋਲਦਾ ਗਲਤੀ ਨਹੀਂ ਕਰਦਾ, ਸ਼ਬਦ ਅੱਗੇ ਪਿੱਛੇ ਕੋਈ ਸਿਹਾਰੀ ਪਿਆਰੀ ਕੁਛ ਨਾ ਕੁਛ ਹੋ ਜਾਂਦਾ, ਜ਼ਬਾਨ ਫਿਸਲ ਜਾਂਦੀ ਹੈ। ਕੋਈ ਪਰਫੈਕਟ ਨਹੀਂ ਦੁਨੀਆਂ 'ਚ, ਗਲਤੀ ਕਿਸੇ ਨਾ ਕਿਸੇ ਤੋਂ ਹੁੰਦੀ ਹੈ। ਤੇ ਜਦੋਂ ਆ ਤੁਹਾਡੇ ਹੱਥਾਂ ਵਿੱਚ ਟਰੈਕਟਰ ਆਏ ਐ, ਆਪੇ ਚਲਾਉਣੇ ਆ ਗਏ, ਕਿੱਥੇ ਸਿੱਖ ਕੇ ਆਏ ਹੋ, ਸਿਖਲਾਈ ਕਿੱਥੇ ਲਈ ਐ ਮੋਟਰਸਾਈਕਲਾਂ ਦੀ ਨੌਜਵਾਨੋ? ਘਰੇ ਆ ਗਿਆ ਜਿੱਦੇ ਬਹਿ ਗਿਆ ਬਸ, ਹੌਲੀ ਹੌਲੀ ਇੱਕ ਦੋ ਵਾਰੀ ਡਿੱਗਦਾ ਡੁੱਗਦਾ ਬੰਦਾ ਆਪੇ ਸਿੱਖ ਲੈਂਦਾ। ਏਦਾਂ ਹੀ ਹੁੰਦਾ, ਜਿੱਦੇ ਪੋਥੀਆਂ ਘਰੇ ਰੱਖਾਂਗਾ, ਦੋ ਦੋ ਚਾਰ ਚਾਰ ਅੰਗ ਪਾਠ, ਦੋ ਦੋ ਪੰਜ ਪੰਜ ਸੱਤ ਪੇਜ ਪੜ੍ਹਨੇ ਸ਼ੁਰੂ ਕਰ, ਆਪੇ ਲੱਗ ਜਾਏਗਾ। ਏਦਾਂ ਹੀ ਸਹਿਜ ਪਾਠ ਹੌਲੀ ਹੌਲੀ ਜਦੋਂ ਤੁਰੋਂਗੇ ਤੇ ਲੱਗ ਜਾਓਗੇ ਕਰਨ। ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਭਾਈ, ਉਹ ਸਹਿਜ ਪਾਠ ਵਾਲੀ ਟੀਮ ਹੈ। ਅੱਛਾ, ਕੱਲ ਨੂੰ ਸਹਿਜ ਪਾਠ ਜਿਹੜੇ ਨੇ ਇੱਥੇ ਸਿੰਘ ਆਰੰਭ ਕਰਾਉਣਗੇ, ਗੁਰਦੁਆਰਾ ਸਾਹਿਬ ਜਿਹੜਾ ਆਪਣਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਨੂੰ ਸਹਿਜ ਪਾਠ ਆਰੰਭ ਕਰਾਉਣਗੇ ਸਿੰਘ, ਤਕਰੀਬਨ 10 ਵਜੇ। ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਆ ਜਾਓ, ਪੋਥੀਆਂ ਵੀ ਮਿਲ ਜਾਣਗੀਆਂ, ਪੋਥੀਆਂ ਫ੍ਰੀ ਦੇ ਦੇਣਗੇ। ਸਹਿਜ ਪਾਠ ਆਰੰਭ ਕਰੋ, ਇਲਾਕੇ ਵਾਲੇ ਜਿਹੜੇ ਵੀ ਦੂਰੋਂ ਨੇੜਿਓਂ ਵੀ ਜਿਹੜੇ ਪਿੰਡਾਂ ਵਾਲੇ ਸੁਣਦੇ ਹੋ, ਆ ਕੇ ਗੁਰਦੁਆਰਾ ਸਾਹਿਬ ਵਿੱਚ 10 ਵਜੇ ਸਹਿਜ ਪਾਠ ਆਪਣੇ ਆਰੰਭ ਕਰਾਓ। ਕਿਵੇਂ ਕਰਨਾ, ਕਿੱਦਾਂ ਕਰਨਾ, ਉਹ ਵੀ ਤੁਹਾਨੂੰ ਨਾਲ ਨਾਲ ਦੱਸਣਗੇ। ਤੇ ਸਹਿਜ ਪਾਠ ਕਰੋ, ਕਰੀ ਕਰੋ, ਬਾਣੀ ਆਪ ਪੜੋਗੇ ਪਤਾ ਲੱਗੇਗਾ ਲਿਖਿਆ ਕੀ ਹੈ, ਆਪ ਬਾਣੀ ਪੜੋ। ਏਦਾਂ ਛੁਟਕਾਰਾ ਨਹੀਂ ਹੋ ਜਾਂਦਾ। ਸਾਡੇ ਕੱਲ ਹੀ ਮੈਨੂੰ ਇੱਕ ਦੱਸੇ, ਉਹ ਨਾ ਬਿਜਲੀ ਦੀ ਲਾਉਂਦੇ ਆ ਕੁੰਡੀ, ਹੁਣ ਨਾਂ ਤੇ ਲੈਣਾ ਨੇ ਵੀ ਬਿਜਲੀ ਵਾਲਾ ਕੋਈ ਸੁਣ ਲੈ, ਗਾਂ ਸ਼ਿਕਾਇਤ ਕਰਦੇ ਅਗਲੇ, ਹੁਣ ਕੁੰਡੀ ਲਾਉਂਦੇ ਆ ਬਿਜਲੀ ਦੀ, ਤੇ ਬਿਜਲੀ ਦੀ ਲਾਉਂਦੇ ਨੇ ਕੁੰਡੀ, ਉਹ 6 ਮਹੀਨਿਆਂ ਬਾਅਦ ਨੇੜੇ ਇਤਿਹਾਸਕ ਸਥਾਨ ਹੈ, ਬਿਲਕੁਲ ਚੰਗੀ ਤਰ੍ਹਾਂ ਜਾਣਦਾ ਬੰਦਾ। ਮੈਂ ਰਾਤ ਹੀ ਹੱਸਦਾ ਬਹੁਤ, ਮੈਂ ਹੱਸਿਆ ਬਹੁਤ ਜਦੋਂ ਸੁਣੀ ਮੈਂ ਗੱਲ, 6 ਮਹੀਨਿਆਂ ਬਾਅਦ ਉਹ ਜਾ ਕੇ ਇਤਿਹਾਸਕ ਸਥਾਨ ਤੇ ਖੰਡ ਪਾਠ ਕਰਾਏ ਹੁੰਦੇ ਨੇ ਵੀ ਬਾਬਾ ਸਾਡੀ ਕੁੰਡੀ ਨਾ ਫੜੀ ਜਾਵੇ। 5,000 ਰੁਪਈਆ ਉੱਥੇ ਦੇ ਆਉਂਦੇ ਆ ਬਾਗ ਦਾ, 5,100 ਉਹਨਾਂ ਨੇ ਭੇਟਾ ਰੱਖੀ ਗੁਰਦੁਆਰੇ ਵਾਲਿਆਂ, 5,100 ਰੁਪਈਆ ਉਹਨਾਂ ਨੂੰ ਦੇ ਆਉਂਦੇ ਆ, ਕਹਿੰਦੇ ਸਾਡੀ ਕੁੰਡੀ ਨਾ ਫੜੀ ਜਾਵੇ, ਲੱਕਰਾ ਲਓ ਪਾਠ। ਇਹ ਕੁੰਡੀ ਦਾ ਪਾਠ ਹੁੰਦਾ। ਤੇ ਮੈਂ ਉਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਤੁਸੀਂ ਫਿਰ ਪਾਠੀ ਨੂੰ ਕੀ ਕਹਿੰਦੇ ਹੋ ਵੀ ਬਾਬਾ ਜੀ ਅਰਦਾਸ ਕਰੋ ਸੱਚੇ ਪਾਤਸ਼ਾਹ ਅਕਾਲ ਪੁਰਖ ਆਪ ਦੇ ਚਰਨਾਂ ਚ ਅਰਦਾਸ ਵੀ ਕੁੰਡੀ ਨਾ ਫੜੀ ਜਾਵੇ? ਕਹਿੰਦੇ ਨਹੀਂ ਨਹੀਂ, ਉਹਨੂੰ ਕਹਿ ਦਈਦਾ ਮਨ ਦੀ ਮਨੋਕਾਮਨਾ ਪੂਰੀ ਹੋ ਜੇ, ਅਗਲੀ ਅਸੀਂ ਆਪੇ ਹੀ ਕਹਿ ਦਿੰਦੇ ਅੰਦਰ। ਉਹ ਜਦੋਂ ਪਿੱਛੇ ਖੜੇ ਹੀ ਹੁੰਦੇ ਆ ਕੋਲੇ, ਹੁਣ ਜਦੋਂ ਕਹਿੰਦਾ ਮਨ ਦੀ ਮਨੋਕਾਮਨਾ, ਤੇ ਉਹਦੇ ਵਿੱਚ ਫਿਰ ਜਦੋਂ ਵੀ ਬੱਚੇ ਸੈੱਟ ਕਰਦੇ ਐਂ ਕਰਦੇ ਵਿੱਚ ਹੀ ਕੁੰਡੀ ਵਾਲਾ ਵੀ ਕਹਿ ਦਈਦਾ ਵੀ ਕੁੰਡੀ ਵੀ ਨਾ ਫੜੀ ਜਾਵੇ ਕਿਤੇ ਸਾਡੀ, ਲੱਕਰਾ ਲਓ ਪਾਠ। ਏਦਾਂ ਕਰਾਉਂਦੇ ਆ ਅਸੀਂ, ਰਿਸ਼ਵਤਾਂ ਦਿੰਦੇ ਆ ਬਾਬੇ ਨੂੰ ਵੀ ਬਈ ਰਿਸ਼ਵਤ ਖੋਰ ਹੈ ਕਿਤੇ, ਵੀ ਰਿਸ਼ਵਤ ਲੈ ਲੂ ਤੇਰੀ ਵੀ ਕੰਮ ਕਰਾ ਦੂ ਤੇਰਾ। ਇੱਦਾਂ ਹੀ ਹੁੰਦੇ ਨੇ ਜੀ ਬੰਦੇ, ਇੱਦਾਂ ਦਾ ਕੁਛ ਵੀ ਚੱਲਦਾ ਇੱਥੇ। ਤਾਂ ਕਰਕੇ ਆਪ ਪਾਠ ਕਰਿਆ ਕਰੋ, ਬਾਣੀ ਆਪ ਪੜਿਆ ਕਰੋ, ਥੋੜੀ ਥੋੜੀ ਸਮਝ ਲਓ। ਹਾਂ, ਜਿਹੜੇ ਸਮਝਣਾ ਚਾਹੁੰਦੇ ਹੋ ਉਹ ਜ਼ਰੂਰ ਗੁਰਬਾਣੀ ਦਾ ਗਿਆਨ ਲਓ, ਫਿਰ ਮਨ ਬਹੁਤ ਕੁਝ ਸਮਝ ਵਿੱਚ ਆਉਂਦਾ। ਆਪਣੇ ਆਪ ਲਈ ਪੜ੍ਹਨਾ ਅਸੀਂ, ਕਿਸੇ ਲਈ ਨਹੀਂ। ਜਿਹੜੀ ਮੈਂ ਗੱਲ ਕਰਦਾ ਸੀ ਨਾ, ਬੰਦੇ ਜਿਹੜੇ ਮੇਰੇ ਨਾਲ ਵਿਚਾਰ ਕਰਨ ਆਏ, ਉਹ ਮੈਨੂੰ ਕਹਿੰਦੇ ਜੀ ਤੁਹਾਡੇ ਕਥਾਵਾਚਕ ਦਿਓ ਸਾਡੇ ਨਾਲ ਵਿਚਾਰ ਕਰਨ, ਸਾਡੇ ਨਾਲ ਗੱਲ ਕਰਨ, ਇੱਥੇ ਬਹਿ ਕੇ ਆਹ ਸ਼ਬਦ ਕਿਵੇਂ ਆ, ਆਹ ਸ਼ਬਦ ਕਿਵੇਂ ਆ, ਆਹ ਸ਼ਬਦ ਕਿਵੇਂ ਆ। ਤੇ ਮੈਂ 5-4 ਸ਼ਬਦ ਉਹਨਾਂ ਨੇ ਮੇਰੇ ਸਾਹਮਣੇ ਬੈਠਿਆ ਨਹੀਂ ਪੜ੍ਹਦੇ, ਮੈਂ ਹੈਰਾਨ ਹੋਵਾਂ ਵੀ ਆਹ ਤੇ ਅਰਥ ਹੀ ਨਹੀਂ ਸੁਣੇ ਕਦੀ ਜਿਹੜੇ ਇਹ ਕਰਦੇ ਨੇ। ਤੇ ਗੱਲ ਵੀ ਮਨ ਨੂੰ ਲੱਗਦੀ, ਹਰ ਗੱਲ ਮਨ ਨੂੰ ਲੱਗਦੀ, ਦਿਓਰਾ ਫੇਰਨ ਵਾਲਾ ਸ਼ਬਦ ਉਹਨਾਂ ਨੇ ਪੜ੍ਹਿਆ। ਕਿਧਰੇ ਉਹਨਾਂ ਨੇ ਬਈ ਜਿਹੜੇ ਭੱਟਾਂ ਦੇ ਸਵਈਏ ਵਿੱਚ ਉਹਨਾਂ ਨੇ ਇੱਕ ਦੋ ਦਾ ਵੀ ਐਗਜ਼ਾਮਪਲ ਦੇ ਦਿੱਤੀ, ਉਹ ਸਾਰੀਆਂ ਹੀ ਕਲੀਅਰ ਕਰਕੇ ਬੰਦੇ ਗੱਲ ਆਪੇ ਹੀ ਬੋਲੀ ਜਾਣ ਮਾਨ ਬਹੁਤ ਉਹਨਾਂ ਨੂੰ ਵਿਦਿਆ ਦਾ ਵੀ ਆਓ ਕਰੋ ਗੱਲ ਸਾਡੇ ਨਾਲ ਇਦਾਂ ਅੱਖਰਾਂ ਦਾ ਮਾਨ ਸ਼ਬਦਾਂ ਦੇ ਅਰਥਾਂ ਦਾ ਮਾਨ ਤੇ ਮੈਂ ਫਿਰ ਉਹਨਾਂ ਨੂੰ ਹੱਸਦਾ ਸੀ ਮੈਂ ਕਿਹਾ ਭਾਈ ਜਿਹੜਾ ਤੂੰ ਗਿਆਨ ਕਰਾਉਣਾ ਸਾਡੇ ਇੱਥੇ ਕਈ ਕਥਾਵਾਚਕ ਨੇ ਜਿਹੜੇ ਸਰਕਾਰਾਂ ਦੇ ਤਲੂਏ ਛੱਡਦੇ ਆ ਸਰਕਾਰਾਂ ਦੇ ਤਲੂਏ ਛੱਡਦੇ ਗੁਣ ਗੁੰਦੇ ਨਹੀਂ ਥੱਕਦੇ ਭਾਵ ਕਿ ਜੋ ਆਰ ਐਸ ਐਸ ਚਾਹੁੰਦੀ ਹੈ ਸਰਕਾਰਾਂ ਜੋ ਚਾਹੁੰਦੀਆਂ ਉਹਨਾਂ ਦੀ ਬੋਲੀ ਬੋਲਦੇ ਆ ਕਹਿੰਦੇ ਹਾਂਜੀ ਬੋਲਦੇ ਆ ਮੈਂ ਕਿਹਾ ਤੁਹਾਨੂੰ ਪਤਾ ਹੈ ਨਾ ਵੀ ਮੀਣੇ ਜੇ ਬਣ ਕੇ ਕੰਮ ਕਰ ਰਹੇ ਆ ਕਹਿੰਦੇ ਹਾਂਜੀ ਪਤਾ ਸਾਨੂੰ ਕਰਦੇ ਆ ਕਦੇ ਨਾਨਕ ਸ਼ਾਹੀ ਕੈਲੰਡਰ ਬਾਰੇ ਨਹੀਂ ਕਦੇ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਬਾਰੇ ਗੱਲ ਨਹੀਂ ਬੇਨਤ ਕੀਤੀ ਡੇਰਿਆਂ ਤੇ ਬਾਬਿਆਂ ਦੀਆਂ ਬਰਸੀਆਂ ਤੇ ਸਾਰੇ ਪਾਸੇ ਜਾਂਦੇ ਆ ਤੇ ਬਸ ਬਹੁਤ ਐ ਮਿੱਠਾ ਧਿਆਨ ਦਿਆ ਜੇ ਕਿਰਪਾ ਕਰਿਆ ਜੇ ਏਦਾਂ ਬੋਲਦੇ ਏਦਾਂ ਹਰ ਗੱਲ ਚ ਬੜਾ ਮਿੱਠਾ ਮਿੱਠਾ ਬੋਲਦੇ ਵੀ ਧਿਆਨ ਦਿਆ ਜੇ ਕਿਰਪਾ ਕਰਿਆ ਜੇ ਤਰਸ ਕਰਿਆ ਜੇ ਮੇਰੇ ਤੇ ਏਦਾਂ ਦੀ ਬੜੇ ਤਰਸੀਲੇ ਬਣ ਕੇ ਕਥਾ ਕਰਦੇ ਆ ਕਹਿੰਦੇ ਹਾਂਜੀ ਕਰਦੇ ਆ ਮੈਂ ਕਿਹਾ ਹੁਣ ਜਿਹੜਾ ਉਹ ਕਥਾ ਵਾਚਕ ਹੈ ਜਿਹਨੇ ਪਹਿਲਾਂ ਵਾਲੇ ਅਰਥ ਮਿਸ਼ਨਰੀ ਕਾਲਜਾਂ ਚ ਰਹਿ ਕੇ ਪੜ੍ਹੇ ਹੈ ਕਹਿੰਦਾ ਹਾਂ ਮੈਂ ਕਿਹਾ ਮੈਂ ਤੇਰੇ ਵਾਲੇ ਪੜ੍ਹਾ ਦਿੰਦਾ ਜਿਹੜੇ ਤੈਂ ਪੜ੍ਹਾਉਣੇ ਤੇਰੇ ਕੋਲ ਉਹਨੂੰ ਕਲਾਸ ਲਵਾ ਦਿੰਦੇ ਆ ਵੀ ਆਹ ਜੇ ਸ਼ਬਦਾਂ ਦੀ ਅਜੇ ਗੁੰਝਲ ਹੈ ਵੀ ਕੱਢ ਦੇ ਕਹਿੰਦਾ ਕੱਢ ਦਾਂਗੇ ਮੈਂ ਕਿਹਾ ਪਰ ਜਿਹੜਾ ਉਹਦਾ ਮੀਣਾਪਣ ਹੈ ਉਹ ਕੌਣ ਕੱਢੂ ਜਿਹੜਾ ਚਾਪਲੂਸੀ ਕਰਨ ਦਾ ਸੁਭਾਅ ਹੈ ਉਹਦਾ ਉਹ ਕੌਣ ਕੱਢੂ ਜੇ ਵੀਰਾ ਉਹ ਨਿਕਲਣਾ ਹੁੰਦਾ ਨਾ ਉਹ ਤੇ ਕਸ਼ੂਕ ਪੜੀਏ ਗਿਆਨ ਉਦੇ ਹੀ ਨਿਕਲ ਜਾਣਾ ਸੀ ਕੱਲੇ ਜਪਜੀ ਸਾਹਿਬ ਨਾਲ ਹੀ ਨਿਕਲ ਜਾਣਾ ਸੀ ਜੇ ਨਿਕਲਣਾ ਹੁੰਦਾ ਨਾ ਉਹਦਾ ਕਮੀਣਾਪਣ ਫਿਰ ਤੇ ਉਹਦਾ ਮੂਲ ਮੰਤਰ ਨਾਲ ਹੀ ਨਿਕਲ ਜਾਂਦਾ ਉਹ ਇੱਕੋ ਅੰਕ ਉਹ ਨਿਰਭਉ ਉਹਦੀ ਸਮਝ ਨਹੀਂ ਨਾ ਜਿਹਨੂੰ ਆਈ ਉਹਨੂੰ ਜੋ ਮਰਜ਼ੀ ਗਿਆਨ ਕਰਾ ਲਾ ਤੂੰ ਗੱਲ ਗਿਆਨ ਤੇ ਗਿਆਨ ਨੂੰ ਹੋਰ ਵਧੀਆ ਕਰਨ ਤੇ ਨਹੀਂ ਲਾਣੀ ਪੈਣੀ ਤੁਹਾਨੂੰ ਗਿਆਨ ਲੈਣ ਵਾਲੇ ਸੁਭਾਅ ਤੇ ਕੰਮ ਕਰਨਾ ਸ਼ਬਦਾਂ ਦੇ ਜ਼ੋਰ ਨਹੀਂ ਲਾਉਣਾ ਪੈਣਾ ਤੁਹਾਨੂੰ ਜਿਹੜਾ ਜਿਹੜਾ ਬੰਦਾ ਸਮਝਦਾ ਹੈ ਜਿਹੜਾ ਮਨ ਕਿੱਥੇ ਡੋਲਦਾ ਕੰਮ ਉਹਦੇ ਤੇ ਕਰਨਾ ਬਹੁਤ ਬੰਦੇ ਇਸ ਗੱਲ ਦੇ ਵਿੱਚ ਬਹੁਤ ਜ਼ੋਰ ਲਾ ਰਹੇ ਵੀ ਸ਼ਬਦ ਏਦਾਂ ਕਿਵੇਂ ਆਹ ਸ਼ਬਦ ਏਦਾਂ ਕਿਵੇਂ ਸਮਝ ਆਊ ਉਹ ਤਾਂ ਬੜੇ ਅੱਗੇ ਤੋਂ ਅੱਗੇ ਗਿਆਨੀ ਬੈਠੇ ਹੈ ਗੱਲ ਤੇ ਹੈ ਵੀ ਮੇਰਾ ਮਨ ਕੀ ਕੁਛ ਕਰਦਾ ਹੈ ਮੈਂ ਆਪਣੇ ਮਨ ਨੂੰ ਸਿੱਧਾ ਕਿਵੇਂ ਕਰਾਂ ਜਿਹੜਾ ਉਹ ਗਿਆਨੀ ਹੈ ਨਾ ਉਹ ਗਿਆਨੀ ਧਿਆਨ ਦਿਆ ਜੇ ਉਹਦੀ ਗੱਲ ਕਰਦਾ ਮੈਂ ਵੀ ਉਹ ਜਿਹੜਾ ਗਿਆਨੀ ਹੈ ਉਹ ਗਿਆਨੀ ਜਿਹੜਾ ਹੈ ਉਸ ਗਿਆਨੀ ਨੂੰ ਆਪਣੇ ਮਨ ਤੇ ਆਪ ਕੰਮ ਕਰਨਾ ਪੈਣਾ ਵੀ ਮਨਾ ਤੂੰ ਚਾਪਲੂਸੀਆਂ ਕਰਦਾ ਸਰਕਾਰਾਂ ਦੀਆਂ ਤੈਨੂੰ ਅੱਗ ਲੱਗੀ ਹੈ ਮੰਜੀ ਸਾਹਿਬ ਵਿੱਚ ਕਥਾ ਕਰਨ ਦੀ ਵੀ ਮੈਨੂੰ ਡਿਊਟੀ ਮਿਲੇ ਮੈਨੂੰ ਸੱਚ ਬੋਲਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦਾ ਸਿਸਟਮ ਵਿਗੜਿਆ ਪਿਆ ਮੈਂ ਇਹਨਾਂ ਦੇ ਦਰ ਦਾ ਕੂਕਰ ਨਾ ਬਣਾ ਮੈਂ ਮਾਲਕ ਦੇ ਦਰ ਦਾ ਕੂਕਰ ਬਣਾ ਜੇ ਉਹ ਕਥਾਵਾਚਕ ਆਪ ਆਪਣੇ ਸੁਭਾਅ ਤੇ ਕੰਮ ਕਰੇਗਾ ਤਾਂ ਫਿਰ ਗੁਰੂ ਦਾ ਥੋੜਾ ਜਿਹਾ ਗਿਆਨ ਹੀ ਉਹਦੇ ਲਈ ਬਥੇਰਾ ਜਾਣਦਾ ਬਹੁਤ ਕੁਛ ਹੈ ਉਹ ਆਪਣੇ ਆਪ ਨੂੰ ਆਪ ਬਦਲੇਗਾ ਤਾਂ ਗੱਲ ਬਣਦੀ ਹੈ ਸ਼ਬਦ ਵੀ ਆਪਾਂ ਕੁਦਰਤੀ ਉਹੀ ਪੜ੍ਹ ਰਹੇ ਹਾਂ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਜ਼ਿਆਦਾ ਜ਼ਿਆਦਾ ਗਿਆਨ ਕਰਾ ਦੇਗਾ ਤਾਂ ਵੀ ਨਹੀਂ ਸਮਝਾ ਸਕਦਾ ਤੁਹਾਨੂੰ ਬਦਲ ਹੀ ਨਹੀਂ ਸਕਦਾ ਇਹ ਸੋਚ ਨਹੀਂ ਬਦਲਦੀ ਭਾਈ ਤਾਂ ਕਰਕੇ ਆਪਣੇ ਆਪ ਨੂੰ ਜਿਹੜੇ ਸਮਝਾਉਣਾ ਚਾਹੁੰਦੇ ਹੋ ਨਾ ਭਾਈ ਤੁਸੀਂ ਉਹ ਗੁਰਬਾਣੀ ਨੂੰ ਸਮਝੋ ਸਹਿਜ ਪਾਠ ਅਰਥ ਪੜੋ ਜਿਹੜੇ ਕੁਝ ਕਰਨਾ ਚਾਹੁੰਦੇ ਹੋ ਉਹ ਕਰੋ ਉਹ ਲੱਗੋ ਅੱਗੇ ਚਾਰ ਵੱਜ ਗਏ ਭਾਈ ਹੁਣ ਆਪਾਂ ਸ਼ਬਦ ਨਾਲ ਨਾਲ ਪੜ੍ਹ ਲਈਏ ਥੋੜੀਆਂ ਜਿਹੀਆਂ ਗੱਲਾਂ ਹੋਰ ਸੁਣਿਓ ਭਾਈ ਵੱਧ ਤੋਂ ਵੱਧ ਸਵਾ ਚਾਰ ਇਦੋਂ ਵੱਧ ਨਹੀਂ ਸਵਾ ਚਾਰ ਵਜੇ ਆਨੰਦ ਸਾਹਿਬ ਪੜ੍ਹ ਲਓ 15 ਮਿੰਟ ਹੋਰ ਟਿਕ ਟਿਕ ਉਹਦਾ ਕਾਰਨ ਇਹ ਹੈ ਵੀ ਡਿਸਿਪਲਨ ਤੇ ਆਪਾਂ ਆਪ ਸਿਖਾਉਣਾ ਹੈ ਜੇ ਆਪ ਹੀ ਤੋੜਾਂਗੇ ਤੇ ਸਿੱਖਾਂਗੇ ਕਿੱਥੇ ਇੱਥੇ ਮੈਂ 5 ਵੀ ਵਜਾ ਦੂੰ ਮੈਨੂੰ ਪਤਾ ਤੁਸੀਂ ਬੈਠੇ ਰਹੋਗੇ ਧੱਕੇ ਧੁੱਕੇ ਨਾਲ ਬੰਨ ਕੇ ਭਾਈ ਰੱਖਾਂਗੇ ਪਰ ਉਹਦਾ ਫਾਇਦਾ ਕੋਈ ਨਹੀਂ ਡਿਸਿਪਲਨ 'ਚ ਰਹਿਣਾ ਟਾਈਮ ਟੇਬਲ ਬਣਾਉਣਾ ਸਮੇਂ ਨਾਲ ਆਉਣਾ ਸਮੇਂ ਨਾਲ ਜਾਣਾ ਹਰੇਕ ਚੀਜ਼ ਸਹੀ ਕਰਨੀ ਇਹ ਤੇ ਆਪਾਂ ਇੱਥੋਂ ਸਿੱਖਣੀ ਹੈ ਤੇ ਜੇ ਆਪ ਹੀ ਤੋੜਦੇ ਰਹਾਂਗੇ ਫਿਰ ਗੱਲ ਬਣੂ ਕਿੱਦਾਂ ਤਾਂ ਕਰਕੇ 10 ਕੁ ਮਿੰਟ ਬਸ ਜ਼ਿਆਦਾ ਨਹੀਂ 10 ਕੁ ਮਿੰਟ ਟਿਕਾ ਰੱਖੋ ਆਪਾਂ ਫਿਰ ਅੱਗੇ ਗੱਲ ਕਰਦੇ ਹਾਂ ਲੋ ਸ਼ਬਦ ਜਿਹੜਾ ਚੱਲ ਮਨ ਆਪਣੇ ਨਾਲ ਝਗੜਾ ਕਰਨਾ ਪੈਣਾ ਹੈ ਮਨ ਨੂੰ ਹੀ ਸੱਥ 'ਚ ਖਿਲਾਰਨਾ ਪੈਣਾ ਹੈ ਇਹਨੂੰ ਇਹਨੂੰ ਖਿਲਾਰ ਸਾਹਮਣੇ ਲਓ ਸ਼ਬਦ ਆ ਪੰਕਤੀ ਦੁਬਾਰਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ मन ही मंज समाए तेरे मन दे जेड़े भैड़े विचार ने उन्हां नूं खत्म करना पैना है ते चंगे विचारां नूं उपर लियाउणा पैना है अपने आप नूं जितना पैना है अपने आप नाल घोल करना पैना है अपने आप नाल लड़ाई करनी पैनी है संगत नूं बेनती है भी अजे ते 10 मिंट मैं कहा सी भी है नहीं इन्नी काल पै गई प्यारियो हद हो गई मैं ते कह मैं डिसिप्लिन दी गल करदे ने 10 मिंट बस टका बना के रखो फिर चलदे आ एकाग्रता बना के रखो 5-7 मिंट ते टिको अपने आप नूं समझाइए ਸਾਡੇ ਤੇ ਨਾ ਹਿਸਾਬ ਕਿਤਾਬ ਇਦਾਂ ਦਾ ਹੈ ਜੀ ਜਿਹੜੀਆਂ ਆਹ ਗੱਲਾਂ ਦੇ ਘੱਟ ਹੀ ਸਾਡੇ ਬੰਦੇ ਪਕੜਦੇ ਐ ਬਸ ਜੇ ਕਿਤੇ ਹੁਣ ਐ ਚੱਲਦਾ ਹੋਵੇ ਨਾ ਇਤਿਹਾਸ ਹਿੱਲ ਕੇ ਵਿਖਾਇਓ ਤੁਸੀਂ ਇਦਾਂ ਦਾ ਇਤਿਹਾਸ ਮੈਂ ਛੇੜਨਾ ਇੱਥੇ ਵੀ ਸੈਦਾ ਕਰਦਾ ਹੈ ਚਾਦ ਬਾਜਾ ਵਾਲਿਆ ਆ ਜਾ ਇੱਥੇ ਗੱਲ ਚੱਲੇ ਨਾ ਜੀ ਵੀ ਸੈਦਾ ਕੌਣ ਹੈ ਗਰੀਬ ਮਲਾ ਉਹ ਤਰਸਦਾ ਹੋਏ ਤਰਸਦਾ ਉਹ ਰੋਇਆ ਕਰੇ ਉਹ ਯਾਦ ਕਰ ਕਰਕੇ ਬਾਜਾ ਵਾਲਿਆ ਕਦੋਂ ਦਰਸ਼ਨ ਹੈ ਕਦੋਂ ਤੇਰੇ ਮੈਨੂੰ ਦਰਸ਼ਨ ਲੈ ਫਿਰ ਹਿੱਲ ਕੇ ਵਿਖਾਏ ਇਹ ਜਾ ਇਤਿਹਾਸ ਚੱਲੇ ਕਿਉਂ ਭਲਾ ਇਹਦਾ ਕਾਰਨ ਪਤਾ ਕੀ ਹੈ ਇਹ ਜੇ ਇਤਿਹਾਸ ਚ ਮਨ ਜ਼ਿਆਦਾ ਕਿਉਂ ਜੁੜਦਾ ਹੈ ਉਹ ਗੱਲ ਸੈਦੇ ਦੀ ਹੋ ਰਹੀ ਸਾਡੇ ਦਿਮਾਗ ਵਿੱਚ ਇੱਕ ਪਿਕਚਰ ਬਣਦੀ ਹੈ ਫੋਟੋ ਬਣਦੀ ਹੈ ਫਿਲਮ ਚੱਲਦੀ ਹੈ ਗੱਲ ਸੈਦਾ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਹੁੰਦੀ ਹੈ ਪਰ ਜਦੋਂ ਆਪਾਂ ਆਹ ਗੱਲਾਂ ਕਰਦੇ ਆ ਉਦੋਂ ਅਸੀਂ ਖੜੇ ਹੁੰਨੇ ਆ ਸਾਹਮਣੇ ਉਦੋਂ ਅੰਦਰ ਸਾਡੇ ਰੋਲ ਕਚੋਲਾ ਚੱਲ ਪੈਂਦਾ ਹੈ ਵੀ ਯਾਰ ਆਹ ਗੱਲ ਤੇ ਮੇਰੇ 'ਚ ਕਮੀ ਹੈ ਆਹ ਤੇ ਮੇਰੇ 'ਚ ਘਾਟ ਹੈ ਆਹ ਤੇ ਮੈਂ ਨਿਕੰਮਾ ਇੱਥੇ ਮੈਂ ਆਲਸੀ ਆ ਇਹ ਸੁਣਨੀ ਔਖੀ ਹੈ ਉਦੋਂ ਗੱਲ ਸੈਦੇ ਦੀ ਹੈ ਉਹ ਸੁਣਨੀ ਸੌਖੀ ਹੁੰਦੀ ਹੈ ਉਹ ਬਹੁਤ ਸੌਖੀ ਹੈ ਜੀ ਸੁਣਨੀ ਵੀ ਸੈਦਾ ਯਾਦ ਕਰਦਾ ਹੁੰਦਾ ਸੀ ਇੱਕ ਦਿਨ ਬਾਜਾਂ ਵਾਲੇ ਆ ਗਏ ਕਲਗੀਆਂ ਵਾਲੇ ਆਏ ਮਲਾਹ ਗਰੀਬ ਸੀ ਬਹੁਤ ਸਾਰੇ ਮਲਾਹ ਇਕੱਠੇ ਹੋ ਗਏ ਕੋਈ ਕਵੇ ਗੁਰੂ ਗੋਬਿੰਦ ਸਿੰਘ ਜੀ ਮੇਰੀ ਬੇੜੀ 'ਚ ਬੈਠੋ ਕੋਈ ਕਰੇ ਗੁਰੂ ਗੋਬਿੰਦ ਸਿੰਘ ਜੀ ਮੇਰੀ ਬੇੜੀ 'ਚ ਬੈਠੋ ਪਰ ਮਹਾਰਾਜ ਕਹਿੰਦੇ ਪਰੇ ਹਟ ਜਾਓ ਮੈਂ ਤੇ ਉੱਥੇ ਜਾਣਾ ਉੱਥੇ ਉਹ ਕੌਣ ਹੈ ਉਹ ਸੈਦਾ ਉਹਦੀ ਬੇੜੀ ਬਾਹਰੇ ਖੜ ਕੇ ਜਾ ਕੇ ਆਵਾਜ਼ ਦਿੱਤੀ ਸੈਦਿਆ ਬੂਆ ਖੋਲ ਕਹਿੰਦੇ ਗਰੀਬ ਸੈਦਾ ਉਹ ਕਹਿੰਦਾ ਯਾਰ ਸੱਚੇ ਪਾਤਸ਼ਾਹ ਤੁਸੀਂ ਆ ਗਏ ਅੰਦਰੋਂ ਹੀ ਬੋਲ ਪਿਆ ਕਹਿੰਦੇ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ ਆ ਕਹਿੰਦੇ ਮਹਾਰਾਜ ਮੈਨੂੰ ਅੱਜ ਤੱਕ ਓਏ ਓਏ ਸੈਦਿਆ ਕਹਿਣ ਵਾਲੇ ਸਾਰੇ ਹੀ ਸੀ ਇੰਨੇ ਪਿਆਰ ਨਾਲ ਤੇ ਕਿਸੇ ਨੇ ਸੱਦਿਆ ਹੀ ਨਹੀਂ ਮੈਨੂੰ ਐ ਤੇ ਤੁਸੀਂ ਕਿਹਾ ਪਹਿਲੀ ਵਾਰੀ ਕਿਹਾ ਬਾਹਰ ਆਇਆ ਚਰਨਾਂ ਤੇ ਡਿੱਗਿਆ ਰੋ ਰੋ ਚਰਨ ਧੋਤੇ ਸੱਚੇ ਪਾਤਸ਼ਾਹ ਕਿਰਪਾ ਕੀਤੀ ਮੇਰੇ ਗਰੀਬ ਤੇ ਤਰਸ ਕੀਤਾ ਮੇਰੇ ਤੇ ਬਾਕੀ ਬੇੜੀਆਂ ਵੱਡੀਆਂ ਬਾਕੀ ਬੇੜੀਆਂ ਨਵੀਆਂ ਬਾਕੀ ਬੇੜੀਆਂ ਸੋਹਣੀਆਂ ਇਹਦੀ ਬੇੜੀ ਟੁੱਟੀ ਬੇੜੀ ਛੋਟੀ ਵੇਖੋ ਹੁਣ ਲੱਗਦਾ ਨਾ ਮਨ ਇੱਥੇ ਆ ਸੁਣ ਰਹੇ ਹੋ ਨਾ ਹੁਣ ਮੈਂ ਦੱਸਣ ਲਈ ਸੁਣਾ ਰਿਹਾ ਸਾਖੀ ਸੁਣਾ ਨਹੀਂ ਰਿਹਾ ਇਹ ਤੇ ਮੈਨੂੰ ਛੱਡੇ ਨੂੰ ਹੋ ਗਏ 5 ਸਾਲ ਇਤਿਹਾਸ ਪਹਿਲਾਂ ਬਹੁਤ ਸੁਣਾਇਆ ਮੈਂ ਦੱਸਣ ਲਈ ਸੁਣਾ ਰਿਹਾ ਇਹਨੂੰ ਵੇਖੋ ਟਿਕ ਗਿਆ ਨਾ ਮਨ ਇੱਥੇ ਇਦਾਂ ਟਿਕ ਗਿਆ ਦੂਜੇ ਦੀ ਗੱਲ ਚੱਲਦੀ ਹੁਣ ਸੈਦੇ ਦੀ ਹੈ ਆਪਾਂ ਨਹੀਂ ਨਾ ਵਿੱਚ ਜਦੋਂ ਆਪਣੀ ਗੱਲ ਚੱਲਣੀ ਹੈ ਫਿਰ ਪੰਗਾ ਪੈਣਾ ਹੋਰ ਸੁਣਾਵਾਂ ਥੋੜਾ ਜਿਹਾ ਅੱਗੇ ਹੋਰ ਸੁਣਿਓ ਟਿਕੇ ਰਹੋ ਚਲੋ ਐਂ ਸਹੀ ਐਂ ਸਹੀ ਟਿਕ ਜੋ ਕੋਈ ਨਹੀਂ ਲਓ ਜੀ ਫਿਰ ਸੈਦਾ ਵੇਖ ਲਓ ਐਂ ਰੀਲ ਚੜ੍ਹਦੀ ਹੈ ਐਂ ਕਰਦੇ ਨੇ ਪ੍ਰਚਾਰਕ ਐਂ ਕਰਦੇ ਨੇ ਢੰਗ ਹੈ ਨਾ ਤਰੀਕਾ ਹੈ ਇਹ ਸਮਝੋ ਇਦਾਂ ਬੰਦਾ ਹਿਪਨੋਟਾਈਜ਼ ਹੋ ਜਾਂਦਾ ਹੈ ਹਿਪਨੋਟਾਈਜ਼ ਹੋ ਜਾਂਦੇ ਨੇ ਬੰਦੇ ਗਿਆਨ ਦੀ ਗੱਲ ਨਹੀਂ ਸੁਣਨੀ ਚਾਹੁੰਦੇ ਪਰਸਨੈਲਿਟੀ ਡਿਵੈਲਪ ਹੋਵੇ ਇਹ ਨਹੀਂ ਸੁਣਨੀ ਚਾਹੁੰਦੇ ਇਦਾਂ ਦੀਆਂ ਗੱਲਾਂ ਸੁਣਾਓ ਜਾਂ ਤੇ ਹਸਾਓ ਜਾਂ ਰਵਾਓ ਪਰ ਸਾਡੀ ਗੱਲ ਨਾ ਕਰੋ ਸਾਡੇ ਬਾਰੇ ਗੱਲ ਨਾ ਕਰੋ ਮੇਰੇ ਮੈਂ ਸਾਹਮਣੇ ਖੜਾ ਇਹ ਨਾ ਆਵੇ ਹੋਰਾਂ ਦੀ ਗੱਲ ਚੱਲੇ ਇੱਥੇ ਸੱਚੀ ਏਦਾਂ ਕਰਦੇ ਆ ਅਸੀਂ ਇਹ ਸਹੀ ਨਹੀਂ ਗੱਲ ਹੈ ਗੱਲ ਤੇ ਸੁਭਾਅ ਦੀ ਕਰਨੀ ਹੈ ਇਹ ਠੀਕ ਥੋੜੋ ਹੈ ਲਓ ਪਿਆਰੇ ਉਹਦੀ ਬੇੜੀ ਚ ਬਹਿ ਗਏ ਸਤਿਗੁਰੂ ਬੇੜੀ ਚ ਬਹਾ ਲਿਆ ਸੈਦਾ ਮਾਰੇ ਚੱਪੂ ਸਿੱਖ ਬਹਿ ਗਏ ਨਾਲ ਵੀ 21 ਸਿੱਖ ਬਹਿ ਗਏ ਬੇੜੀ ਚੱਲਦੀ ਹੈ ਸੈਦਾ ਮਹਾਰਾਜ ਦੇ ਚਿਹਰੇ ਵੱਲ ਵੇਖੀ ਜਾਂਦਾ ਦਗ ਦਗ ਕਰਦਾ ਚਿਹਰਾ ਤੱਕ ਕੇ ਮਨ ਗਦਗਦ ਹੋ ਰਿਹਾ ਨਿਹਾਲ ਹੋ ਰਿਹਾ ਹੋਵੇ ਸਿਫਤ ਨੂਰ ਅਰਸੋਂ ਕੁਰਸੋਂ ਚੱਟੀ ਐ ਦੁੱਧ ਡਿੱਠੇ ਸੱਚੇ ਪਾਸ ਸੱਚੇ ਪਾਸ ਮਲ ਜਨਮ ਜਨਮ ਦੀ ਕੱਟੀ ਐ ਮੈਲ ਕੱਟੀ ਦੀ ਬੜਾ ਨਿਹਾਲ ਹੋ ਰਿਹਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਕਰ ਕਰ ਲਓ ਜੀ ਬੇੜੀ ਦਰਿਆ ਦੇ ਦੂਜੇ ਬੰਨੇ ਪਹੁੰਚ ਗਈ ਉਹ ਕਹਿੰਦਾ ਯਾਰ ਇੱਥੇ ਆ ਵੀ ਗਿਆ ਮੰਨਾ ਅਜੇ ਤੇ ਮੈਂ ਰੱਜਿਆ ਹੀ ਨਹੀਂ ਮੇਰੇ ਦੀਦਿਆਂ ਨੂੰ ਤੇ ਅਜੇ ਹੋਰ ਦੀਦ ਦੀ ਭੁੱਖ ਲੱਗੀ ਹੈ ਮੇਰੇ ਤੇ ਰੱਜ ਨਹੀਂ ਹੋਇਆ ਮੇਰਾ ਇਹ ਤੇ ਬੰਨਾ ਵੀ ਆ ਗਿਆ ਬਾਜਾਂ ਵਾਲੇ ਤੇ ਚਲੇ ਜਾਣਗੇ ਭਾਈ ਮੁੜ ਕੇ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਕਹਿੰਦੇ ਬੇੜੀ ਘੁਮਾ ਦਿੱਤੀ ਇੱਧਰ ਨੂੰ ਲੈ ਆਇਆ ਇੱਧਰਲਾ ਬੰਨਾ ਆਇਆ ਇੱਧਰੋਂ ਫੇਰ ਘੁਮਾ ਦਿੱਤੀ ਉੱਧਰਲਾ ਬੰਨਾ ਆਇਆ ਉੱਧਰੋਂ ਫੇਰ ਐਂ ਘੁਮਾਈ ਜਾਵੇ ਬਾਹਾਂ ਰਹਿ ਗਈਆਂ ਥੱਕ ਗਿਆ ਪਸੀਨੋ ਪਸੀਨੀ ਬਾਹਾਂ ਆਕੜ ਗਈਆਂ ਪਰ ਵਿੱਚ ਹੀ ਗੇੜੇ ਦੇ ਦਿੰਦਾ ਮਹਾਰਾਜ ਕਹਿੰਦੇ ਸੈਦਿਆ ਕੰਡੇ ਨਹੀਂ ਲਾਉਂਦਾ ਕਹਿੰਦਾ ਲਾਉਣਾ ਨਹੀਂ ਕਹਿੰਦੇ ਕਿਉਂ ਕਹਿੰਦੇ ਜੇ ਕੰਡੇ ਲਾ ਤਾਂ ਚਲੇ ਜਾਓਗੇ ਜੇ ਬੰਨੇ ਲਾ ਤਾਂ ਚਲੇ ਜਾਓਗੇ ਹੁਣ ਦੱਸੋ ਇਹਦੇ ਚ ਕਿਤੇ ਆਪਾਂ ਆ ਰਹੇ ਹਾਂ ਇੱਥੇ ਆ ਸਾਖੀ ਚ ਆਪਾਂ ਉਦੋਂ ਆਵਾਂਗੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਤੇ ਲਾ ਲਿਆ ਤੈਂ ਸੈਦੇ ਨੂੰ ਗੁਰੂ ਮਿਲਿਆ ਸੀ ਭਲਾ ਤੈਨੂੰ ਗੁਰੂ ਗ੍ਰੰਥ ਸਾਹਿਬ ਮਿਲੇ ਨਹੀਂ ਕਦੇ ਤੇਰੇ ਸਿਰ ਤੇ ਨਹੀਂ ਬੈਠੇ ਤੇਰੇ ਘਰੇ ਨਹੀਂ ਆਏ ਉਹਦੀ ਬੇੜੀ ਚ ਆਏ ਤੇਰੇ ਘਰੇ ਨਹੀਂ ਆਏ ਤੈਂ ਹੱਥ ਨਹੀਂ ਲਾਇਆ ਜਿਹਦੇ ਸਰੂਪ ਚੱਕ ਕੇ ਲਿਆਇਆ ਸੀ ਸਿਰ ਦੇ ਉੱਤੇ ਆਪਣੀ ਗੱਲ ਕਰਕੇ ਫਿਰ ਪਤਾ ਹਲਚਲ ਉਦੋਂ ਮੱਚਦੀ ਹੈ ਜਦੋਂ ਗੱਲ ਸੈਦੇ ਦੀ ਤੁਰਦੀ ਹੈ ਫਿਲਮ ਬਣ ਜਾਂਦੀ ਹੈ ਜਦੋਂ ਗੱਲ ਸੈਦੇ ਦੀ ਛੱਡ ਦਿੰਦੇ ਆ ਫਿਰ ਆਪਣਾ ਆਪ ਸਾਹਮਣੇ ਆ ਜਾਂਦਾ ਜਦੋਂ ਆਪਣਾ ਆਪ ਆਉਂਦਾ ਉਹ ਸੁਣਨਾ ਔਖਾ ਸੈਦੇ ਵਾਲੀ ਭਾਵੇਂ ਪੰਜ ਵਜਾ ਦਿਓ ਇੱਥੋਂ ਤੁਸੀਂ ਹੋਰ ਲਮਕਾਈ ਜਾਓ ਜਿੰਨੀ ਮਰਜ਼ੀ ਜਿੰਨਾ ਨਿਹਾਲ ਹੋਈ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਦੀ ਬੇੜੀ ਚ ਬੈਠੇ ਐ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਭੈਣ ਦੋਤੇ ਦਾ ਪਿਆਰ ਤਾਂ ਆਉਂਦਾ ਦੋਤੇ ਚੋਂ ਸਾਨੂੰ ਸਾਡੀ ਧੀ ਦਿਸਦੀ ਹੈ ਪੋਤੇ ਦਾ ਪਿਆਰ ਤਾਂ ਆਉਂਦਾ ਉਹਦੇ ਚੋਂ ਸਾਨੂੰ ਸਾਡਾ ਪੁੱਤ ਦਿਸਦਾ ਭਾਣਜੇ ਦਾ ਮੋਹ ਤਾਂ ਆਉਂਦਾ ਉਹਦੇ ਚੋਂ ਸਾਨੂੰ ਸਾਡੀ ਬੋਲੋ ਪਿਆਰਿਓ ਭੈਣ ਦਿਸਦੀ ਹੈ ਭਤੀਜਾ ਤਾਂ ਪਿਆਰਾ ਲੱਗਦਾ ਹੈ ਉਹਦੇ ਚੋਂ ਸਾਨੂੰ ਸਾਡਾ ਭਰਾ ਦਿਸਦਾ ਹੈ ਪਰ ਬਾਜਾਂ ਵਾਲਿਆ ਤੇਰਾ ਮੋਹ ਕਿਉਂ ਆਉਂਦਾ ਰਿਸ਼ਤਾ ਤੇਰੇ ਨਾਲ ਹੈ ਕੋਈ ਨਹੀਂ ਸਾਡਾ ਲੱਗਦਾ ਤੂੰ ਕੁਛ ਨਹੀਂ ਪਰ ਤੇਰਾ ਪਿਆਰ ਬਹੁਤ ਆਉਂਦਾ ਕਿਉਂ ਭਲਾ ਤੇਰੇ ਚੋਂ ਭੈਣ ਨਹੀਂ ਦਿਸਦੀ ਤੇਰੇ ਚੋਂ ਸਾਨੂੰ ਰੱਬ ਦਿਸਦਾ ਰੱਬੀ ਗੁਣ ਨੇ ਤੇਰੇ ਚ ਤਾਂ ਪਿਆਰਾ ਲੱਗਦਾ ਵਿੱਚੇ ਹੀ ਕਮਾਈ ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦੇ ਚੱਪੂ ਮਾਰਾਂ ਤੇ ਬੇੜੀ ਨਾ ਬੰਨੇ ਲਾਵਾਂ ਚੱਪੂ ਵੀ ਮਾਰਾਂ ਬੇੜੀ ਵੀ ਨਾ ਬੰਨੇ ਲਾਵਾਂ ਵਿੱਚੇ ਹੀ ਘੁਮਾਈ ਦੇ ਦਿਲ ਕਰਦਾ ਹੈ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਹੈ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਤੇਰੇ ਵਿੱਚੋਂ ਜੀ ਰੱਬ ਦਿਸਦਾ ਤੇਰੇ ਵਿੱਚੋਂ ਜੀ ਬੋਲੋ ਦਿਲ ਕਰਦਾ ਮੈਂ ਤੈਨੂੰ ਦੇਖ ਜਾਵਾਂ ਲਓ ਜੀ ਸੈਦਾ ਪਹੁੰਚ ਗਿਆ ਮਹਾਰਾਜ ਨੇ ਕਿਹਾ ਲਾ ਹੁਣ ਬੰਨੇ ਕਹਿੰਦੇ ਜਦੋਂ ਲਾਇਆ ਨਾ ਬੰਨੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਲਓ ਬਈ ਖੁਸ਼ ਕਰ ਦਿਓ ਅੱਜ ਕਹਿੰਦੇ ਕਿਵੇਂ ਕਰੀਏ ਮਹਾਰਾਜ ਖੁਸ਼ ਕਹਿੰਦੇ ਐਂ ਕਰੋ ਅੱਜ ਸੈਦੇ ਨੂੰ ਬੰਦੇ ਇਹਨੂੰ ਅੱਜ ਮਾਇਆ ਖੁੱਲਾ ਜਿਹਾ ਕੱਫਾ ਦੇ ਦਿਓ ਵੀ ਬੇੜੀ ਵੀ ਭਾਵੇਂ ਨਵੀਂ ਲੈ ਲਈ ਜਦੋਂ ਲੱਗੇ ਬੇੜੀ ਦੇ ਪੈਸੇ ਦੇਣ ਸੈਦਾ ਕਹਿੰਦਾ ਹੈ ਮਹਾਰਾਜ ਆਪਾਂ ਸ਼ਰੀਕ ਭਾਈ ਆ ਸ਼ਰੀਕ ਭਾਈ ਆਪਸ ਵਿੱਚ ਭਾੜਾ ਲੈਂਦੇ ਚੰਗੇ ਨਹੀਂ ਲੱਗਦੇ ਮਹਾਰਾਜ ਕਹਿੰਦੇ ਜਾਣੇ ਮਿਲਿਆ ਤੇ ਪਹਿਲੀ ਵਾਰੀ ਆ ਭਰਾ ਕਿੱਥੋਂ ਬਣ ਗਿਆ ਮੈਂ ਤੇਰਾ ਸ਼ਰੀਕ ਕਿਵੇਂ ਬਣ ਗਿਆ ਆਪਾਂ ਕਹਿੰਦਾ ਜੀ ਬਸ ਮੈਂ ਤੁਸੀਂ ਦੁਕਾਨ ਵਾਲੇ ਹੋ ਮੈਂ ਛਾਬੜੀ ਵਾਲਾ ਤੁਸੀਂ ਬੇੜੇ ਵਾਲੇ ਹੋ ਮੈਂ ਬੇੜੀ ਵਾਲਾ ਤੁਸੀਂ ਇੱਥੇ ਪਾਰ ਕਰਦੇ ਹੋ ਮੈਂ ਇੱਥੇ ਪਾਰ ਕਰਦਾ ਤੁਸੀਂ ਉੱਥੇ ਪਾਰ ਕਰਦੇ ਹੋ ਕਹਿੰਦੇ ਕਿਰਾਇਆ ਨਹੀਂ ਲੈਣਾ ਅੱਜ ਮੈਂ ਪਾਰ ਕੀਤਾ ਹੈ ਬਸ ਤੁਸੀਂ ਮੈਂ ਅੱਜ ਤੁਸੀਂ ਆਏ ਮੈਂ ਪਾਰ ਕਰਦਾ ਜਿਹਦੇ ਮੈਂ ਆਇਆ ਉਹਦੇ ਤੁਸੀਂ ਪਾਰ ਕਰਦੇ ਹੋ ਵੇਖੋ ਆ ਗਿਆ ਨਾ ਜਕਾਰਾ ਐ ਹੁੰਦਾ ਕਰਕੇ ਵਿਖਾ ਰਿਹਾ ਮੈਂ ਸੁਣਾ ਨਹੀਂ ਰਿਹਾ ਫਿਰ ਕਹਿ ਰਿਹਾ ਮੈਂ ਕਰਕੇ ਵਿਖਾਇਆ ਤੁਹਾਨੂੰ ਇਦਾਂ ਹੁੰਦਾ ਲਓ ਸੁਣੋ ਫਿਰ ਅੱਗੇ ਮਹਾਰਾਜ ਕਹਿੰਦੇ ਵੀ ਪੈਸੇ ਨਹੀਂ ਲੈਣੇ ਤੈਂ ਕਹਿੰਦੇ ਨਾ ਲੈਣੇ ਨਹੀਂ ਫਿਰ ਕੀ ਕਰੀ ਕਹਿੰਦੇ ਬੰਦੇ ਗਿਣੋ ਕਹਿੰਦੇ ਨੇ ਕਹਿੰਦੇ ਜੀ ਇੱਕ ਦੋ ਤਿੰਨ 21 ਨੇ ਜੀ ਕਹਿੰਦੇ ਜਾ ਸੈਦਿਆ ਕੱਲਾ ਨਹੀਂ ਤਰਦਾ ਤੂੰ ਤੂੰ ਤਾਂ ਮੈਨੂੰ ਪਾਰ ਕੀਤਾ ਕੱਲਾ ਨਹੀਂ ਤਰਦਾ ਫਿਰ ਮਹਾਰਾਜ ਕਹਿੰਦੇ ਤੇਰੀਆਂ ਤੇ 21 ਕੁਲਾ ਹੁਣ ਵੇਖੋ ਟਿਕਦਾ ਹੈ ਨਾ ਮਨ ਇੱਥੇ ਪਰ ਜਦੋਂ ਇਸ ਸਾਖੀ ਤੇ ਸਵਾਲ ਉੱਠਣਗੇ ਉਦੋਂ ਜਦੋਂ ਕੁਐਸਚਨ ਹੋਣਗੇ ਵੀ ਪਿਓ ਚੰਗਾ ਸੀ ਜੇ ਪੁੱਤ ਮਾੜਾ ਨਿਕਲਿਆ ਜੇ ਪੋਤਾ ਮਾੜਾ ਨਿਕਲਿਆ 21 ਕੁਲਾ ਕਹਿਤਾ ਤਰ ਗਈਆਂ ਮਤਲਬ ਸੈਦੇ ਦੀ ਕੁਲ ਕਿੱਥੇ ਚੱਲ ਰਹੀ ਹੈ ਤਰੀਆਂ ਹੋਈਆਂ ਕੁਲਾਂ ਨੇ ਕਿੰਨਵੀਂ ਵੰਸ਼ ਹੁਣ ਚੱਲ ਰਹੀ ਹੈ ਉਹ ਪੂਰੇ ਤਰੇ ਹੋਏ ਨੇ ਉਹ ਹੱਕਾਂ ਦੀ ਗੱਲ ਕਰਦੇ ਐ ਉਹ ਸਿੱਖੀ ਦੀ ਗੱਲ ਕਰਦੇ ਐ ਕੌਣ ਨੇ ਉਹ ਬੰਦੇ ਕਿਹੜੀ ਕੁਲ ਹੈ ਉਹ ਕਿੱਥੇ ਬੈਠੇ ਨੇ ਜਦੋਂ ਇਹਨਾਂ ਗੱਲਾਂ ਤੇ ਸਵਾਲ ਖੜੇ ਹੋਣਗੇ ਫਿਰ ਪਤਾ ਲੱਗਣਾ ਓਏ ਆਪਾਂ ਤੇ ਐਵੇਂ ਜੁਕਾਰੇ ਲਈ ਜਾਂਦੇ ਹਾਂ ਆਖੋ ਸਤਨਾਮ ਐ ਸਮਝਣਾ ਪੈਣਾ ਪਰ ਜੀ ਬੜਾ ਲੱਗਦਾ ਇਹਦੇ ਚ ਸੱਚੀ ਗੱਲ ਹੈ ਪਿਆਰਿਓ ਜੀ ਬੜਾ ਲੱਗਦਾ ਮੈਂ ਕਹਿੰਦਾ ਰੋਣਾ ਹੀ ਆਈ ਜਾਂਦਾ ਇੰਨੀਆਂ ਸਾਖੀਆਂ ਸਵਾਦ ਦਿੰਦੀਆਂ ਨਾ ਬਹੁਤ ਸਵਾਦ ਦਿੰਦੀਆਂ ਪਰ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਸੋਚਣਾ ਹੈ ਉਹ ਸਮਾਜ ਕਿਵੇਂ ਸਿਰਜੋਗੇ ਅਗਲਾ ਸੈਦਾ ਕਿਵੇਂ ਬਣੇ ਅੱਜ ਬੇੜੀ ਕਿੱਥੇ ਖਲਾਰੇ ਨੇ ਜਾ ਕੇ ਵੀ ਮੇਰੀ ਟਰਾਲੀ ਚ ਬਾਜਾਂ ਵਾਲੇ ਬਹਿਣ ਆ ਕੇ ਫਿਰ ਕਹਿਣ ਵੀ ਜਾ ਓਏ ਤੇਰੀ ਕੀਆਂ ਕੁਲਾਂ ਤਰਨ ਬੰਦਾ ਸੋਚਦਾ ਵੀ ਅੱਜ ਸਾਡੀ ਜ਼ਿੰਦਗੀ ਵਿੱਚ ਇਹ ਗੱਲ ਕਿਵੇਂ ਆਵੇ ਕਿਹੜਾ ਦਰਿਆ ਤੇ ਕਿਹੜੀ ਬੇੜੀ ਅੱਜ ਇੱਥੇ ਕਿਵੇਂ ਭਲਾ ਬਹਿਣਗੇ ਮੇਰੀ ਜ਼ਿੰਦਗੀ ਚ ਗੁਰੂ ਸਾਹਿਬ ਮੇਰਾ ਭਲਾ ਕਿੱਦਾਂ ਹੋਣਾ ਇੱਥੇ ਇਹਨਾਂ ਗੱਲਾਂ ਤੇ ਸਵਾਲ ਖੜੇ ਹੋਣ ਇਹ ਮਾਈਂਡ ਇੱਕ ਵਾਰੀ ਸਟ੍ਰੈਚ ਹੋਏਗਾ ਔਖਾ ਬਹੁਤ ਲੱਗਦਾ ਹੈ ਪਰ ਕਰਨਾ ਪੈਣਾ ਹੈ ਕਰਨਾ ਪੈਣਾ ਭਾਈ ਸੋਚਣਾ ਪੈਣਾ ਸੋ ਆਪਣੇ ਮਨ ਨਾਲ ਝਗੜਾ ਕਰੋ ਤੇ ਮਨ ਨੂੰ ਖਲਾਰੋ ਕਚਹਿਰੀ ਚ ਲੈ ਸੁਣੋ ਆ ਸ਼ਬਦ ਫਿਰ ਸੁਣੋ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਹਾਂਜੀ ਅੱਗੇ ਮਨ ਜੋ ਇੱਛੇ ਸੋਨ ਹੈ ਸੱਚੇ ਸ਼ਬਦ ਸੁਭਾਏ ਸ਼ਬਦ ਨਾਲ ਜੇ ਗਿਆਨ ਨਾਲ ਪਿਆਰ ਕਰੇ ਤੇ ਮਨਾ ਜੋ ਇੱਛਾ ਹੈ ਪੂਰੀ ਹੋ ਜਾਣੀ ਹੈ ਮਤਲਬ ਕਿ ਤਮਾਮ ਇਛਾਵਾਂ ਮਾਰੀ ਜਾਣੀਆਂ ਨੇ ਸਹਿਜ ਆ ਜਾਣਾ ਹੈ ਸੰਤੋਖ ਆ ਜਾਣਾ ਇੱਛਾ ਤੇ ਰਹਿਣੀ ਕੋਈ ਕੋਈ ਹਾਂਜੀ ਅੰਮ੍ਰਿਤ ਨਾਮ ਸਦ ਪੁੰਜੀਏ ਗੁਰਮੁਖ ਕਾਰ ਕਮਾਏ ਗੁਰੂ ਦੀ ਸਿੱਖਿਆ ਮੁਤਾਬਕ ਚੱਲੀਏ ਤੇ ਗਿਆਨ ਅੰਮ੍ਰਿਤ ਛਕੀਏ ਪੁੰਜੀਏ ਖਾਈਏ ਗਿਆਨ ਛਕੀਏ ਅਕਲ ਲਈਏ ਮਨ ਆਪਣੇ ਨੂੰ ਸਮਝਾਈਏ ਹਾਂਜੀ ਵਿਣ ਮੰਨੇ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ ਆ ਪੰਗਤੀ ਚੇਤਾ ਰੱਖਿਓ ਬਿਨ ਮੰਨੇ ਜੇ ਮਨ ਤੋਂ ਬਿਨਾ ਹੋਰਾਂ ਨਾਲ ਲੜਦਾ ਫਿਰਦਾ ਹੈ ਕਹਿੰਦੇ ਲੋਕਾਂ ਨੂੰ ਸਮਝਾਉਣ ਲਈ ਜੇ ਤੂੰ ਸਮਝਦਾ ਵੀ ਗਿਆਨ ਹੈ ਕਹਿੰਦੇ ਜਨਮ ਗਵਾ ਜਾਏਗਾ ਗਿਆਨ ਤੇਰੇ ਆਪਣੇ ਮਨ ਨੂੰ ਸਮਝਾਉਣ ਲਈ ਹੈ ਆ ਪੰਕਤੀ ਫਿਰ ਸੁਣੋ ਵਿਣ ਮੰਨੇ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ ਆਪਣੇ ਆਪ ਨਾਲ ਝਗੜਾ ਕਰ ਆਪਣੇ ਮਨ ਤੋਂ ਬਿਨਾ ਜੇ ਗਿਆਨ ਲੈ ਕੇ ਲੋਕਾਂ ਨਾਲ ਲੜਦਾ ਫਿਰਦਾ ਨਾ ਫਿਰ ਜਨਮ ਗਵਾ ਲਏਗਾ ਗਿਆਨ ਤੇਰੇ ਆਪਣੇ ਲਈ ਹੈ ਆਪ ਵਰਤ ਲੈ ਤੇ ਦੂਜੇ ਨੂੰ ਦੱਸ ਦੇ ਅਗਲਾ ਵਰਤੇਗਾ ਉਹਦਾ ਬਣ ਜਾਏਗਾ ਉਹ ਅੱਗੇ ਦੱਸ ਦੇਗਾ ਉਹਦਾ ਗਿਆਨ ਬਣ ਜਾਏਗਾ ਉਹਨਾਂ ਚਿਰ ਜਾਣਕਾਰੀ ਹੀ ਅੱਗੇ ਦੇ ਦਿਆ ਕਰ ਪਰ ਗਿਆਨ ਨਹੀਂ ਕਰਾ ਨਹੀਂ ਸਕਦਾ ਕਿਸੇ ਨੂੰ ਦੱਸ ਸਕਦਾ ਬਸ ਹਾਂਜੀ ਮਨ ਮੁਖੀ ਮਨ ਹਠ ਹਾਰਿਆ ਕੂੜ ਕੋ ਸਤ ਕਮਾਏ ਮਨ ਮੁਖ ਆਪਣਾ ਜਨਮ ਬੇਅਰਥ ਗਵਾ ਜਾਂਦੇ ਐ ਮਨ ਦੇ ਪਿੱਛੇ ਲੱਗੇ ਰਹਿੰਦੇ ਐ ਹੰਕਾਰ ਵਿੱਚ ਆਉਂਦੇ ਐ ਮਨ ਹੱਠ ਵਿੱਚ ਸਾਰੀ ਜ਼ਿੰਦਗੀ ਲੰਘਾ ਲੈਂਦੇ ਐ ਆਪਣੀਆਂ ਮਨੋਤਾਂ ਨਾਲ ਆਪਣਾ ਹੰਕਾਰ ਜੋੜ ਲੈਂਦੇ ਐ ਮਨੋਤਾਂ ਆਪਣੀਆਂ ਛੱਡਦੇ ਨਹੀਂ ਜਨਮ ਗਵਾ ਜਾਂਦੇ ਮੈਂ ਤੇ ਐਂ ਇੱਕ ਮਨ ਦਾ ਅੱਜ ਤੱਕ ਬਸ ਉੱਥੇ ਹੀ ਅੜਿਆ ਰਹਿੰਦਾ ਜ਼ਿੰਦਗੀ ਬਰਬਾਦ ਕਰ ਲੈਂਦਾ ਪਰ ਮਨ ਨੂੰ ਸਮਝਾਓ ਜਿੱਥੇ ਗਲਤਾਂ ਗਲਤ ਗਲਤੀ ਮੰਨੀਏ ਆਪਣੀ ਜਿੱਥੇ ਗਲਤਾਂ ਗਲਤੀ ਮੰਨਣੀ ਸਿੱਖੀਏ ਹਾਂਜੀ ਗੁਰ ਪ੍ਰਸਾਦੀ ਮਨ ਜਿਣੇ ਹਰ ਸੇਤੀ ਲਿਵ ਲਾਏ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਜਿੱਤੀਏ ਤੇ ਪਰਮਾਤਮਾ ਨਾਲ ਲਿਵ ਲਾਈਏ ਆਤਮ ਜਿਣੈ ਸਗਲ ਵਸਤਾ ਕਹਿ ਜਾ ਕਾ ਸਤਿਗੁਰ ਪੂਰਾ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਲਾਸਟ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖ ਆਵੇ ਜਾਏ ਕਹਿੰਦੇ ਗੁਰਮੁਖ ਨੇ ਜਿਹੜੇ ਉਹ ਤੇ ਸੱਚ ਕਮਾਉਂਦੇ ਆ ਅਕਲ ਲੈ ਕੇ ਤੇ ਮਨਮੁਖ ਆਉਂਦੇ ਜਾਂਦੇ ਰਹਿੰਦੇ ਆ ਆਉਣ ਜਾਣ ਨੂੰ ਕੀ ਕਹਿੰਦੇ ਆ ਹੁਣ ਜੇ ਕੋਈ ਸੁਣਿਓ ਪਿਆਰਿਓ ਜੇ ਕੋਈ ਬੰਦਾ ਆਵੇ ਫਿਰ ਚੱਲ ਜੇ ਫਿਰ ਇੱਥੇ ਬਹਿ ਜੇ ਫਿਰ ਚੱਲ ਜੇ ਫਿਰ ਆ ਜੇ ਫਿਰ ਕੀ ਕਹਾਂਗੇ ਆਪਾਂ ਵੀ ਕਿਉਂ ਭਟਕਦਾ ਫਿਰਦਾ ਹੈ ਆਖੋ ਸਤਨਾਮ ਆਉਣ ਜਾਣ ਨੂੰ ਭਟਕਣਾ ਕਹਿੰਦੇ ਆ ਕਹਿੰਦੇ ਗੁਰਮੁਖ ਨੇ ਜਿਹੜੇ ਉਹ ਤੇ ਭਾਈ ਟਿਕ ਗਏ ਉਹ ਸਮਝ ਰਹੇ ਆ ਅਕਲ ਲੈ ਰਹੇ ਆ ਤੇ ਮਨਮੁਖ ਨੇ ਜਿਹੜੇ ਆਪਣੇ ਹੰਕਾਰ ਕਰਕੇ ਭਟਕਦੇ ਫਿਰਦੇ ਆ ਆਉਂਦੇ ਜਾਣ ਦਾ ਮਤਲਬ ਹੈ ਭਟਕਦੇ ਜੇ ਫਿਰਦੇ ਆ ਆਈ ਜਾਂਦੇ ਜਾਈ ਜਾਂਦੇ ਭਟਕੀ ਜਾਂਦੇ ਆਪਣੀ ਜ਼ਿੰਦਗੀ ਭਟਕਦੇ ਹੀ ਲੰਘਾ ਲੈਂਦੇ ਸਾਰੀ ਆਓ ਸਾਰੀ ਸੰਗਤ ਦਾ ਬਹਾਦਰਪੁਰ ਨਗਰ ਨਿਵਾਸੀਆਂ ਦਾ ਸਾਰੇ ਇਲਾਕੇ ਨਿਵਾਸੀ ਵੀਰਾਂ ਦਾ ਸਭ ਦਾ ਧੰਨਵਾਦ ਇੱਥੇ ਬਹੁਤ ਸੋਹਣੇ ਸਾਡੇ ਕਥਾਵਾਚਕ ਵੀਰ ਵੀ ਇਲਾਕੇ ਵਿੱਚ ਪ੍ਰਚਾਰ ਕਰਦੇ ਆ ਇਸ ਨਗਰ ਵਿੱਚ ਵੀ ਡਿਊਟੀਆਂ ਕਰਦੇ ਆ ਆਪਣੀਆਂ ਬਹੁਤ ਸੋਹਣਾ ਗੁਰਮਤ ਦਾ ਪ੍ਰਚਾਰ ਹੋ ਰਿਹਾ ਭਾਈ ਤਕੜੇ ਹੋ ਕੇ ਲਾਹਾ ਲਿਆ ਕਰੋ ਵੀਰਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਵੀ ਹਿੰਮਤ ਨਾਲ ਆਪਾਂ ਸਾਰੇ ਕੋਸ਼ਿਸ਼ ਕਰੀਏ ਕਰ ਤੁਸੀਂ ਰਹਿ ਹੀ ਹੋ ਹੋਰ ਵੀ ਕਰੀਏ ਆਪਣੇ ਆਪ ਨੂੰ ਸਟਰੋਂਗ ਕਰਕੇ ਇਸ ਰਾਹ ਤੇ ਤੁਰੀਏ ਤੇ ਮੇਰੇ ਵੀਰ ਭਰਾ ਜਿਹੜੇ ਸਹਿਯੋਗ ਕਰਦੇ ਐ ਉਹਨਾਂ ਦਾ ਵੀ ਧੰਨਵਾਦ ਪ੍ਰਬੰਧ ਕੀਤਾ ਜਿਨ੍ਹਾਂ ਨੇ ਰਲ ਮਿਲ ਕੇ ਨਗਰ ਨਿਵਾਸੀਆਂ ਨੇ ਸਭ ਦਾ ਧੰਨਵਾਦ ਇੱਥੋਂ ਦੀ ਮੈਨੇਜਮੈਂਟ ਕਰਨ ਵਾਲੇ ਕਮੇਟੀ ਵਾਲੇ ਵੀਰਾਂ ਦਾ ਗ੍ਰੰਥੀ ਸਿੰਘ ਵੀਰ ਗੁਰਮੁਖ ਪਿਆਰੇ ਉਹਨਾਂ ਦਾ ਵੀ ਧੰਨਵਾਦ ਸਭ ਦਾ ਹੀ ਜਿਨ੍ਹਾਂ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ ਸਾਰਿਆਂ ਦਾ ਧੰਨਵਾਦ ਹੈ ਪਹਿਲੀ ਵਾਰੀ ਮੈਂ ਬਹਾਦਰਪੁਰ ਪਿੰਡ ਵਿੱਚ ਆਇਆ ਜਦੋਂ ਵੀ ਕਦੇ ਮੌਕਾ ਮਿਲਿਆ ਫਿਰ ਵੀ ਜਦੋਂ ਸਮਾਂ ਬਣਿਆ ਕਦੇ ਫਿਰ ਰਲ ਮਿਲ ਕੇ ਦਰਸ਼ਨ ਕਰਾਂਗੇ ਜਿੰਨਾ ਚਿਰ ਕੱਲ ਵੀ ਇੱਕ ਮੈਨੂੰ ਇੱਥੋਂ ਦੇ ਪਿੰਡ ਦੇ ਨੇੜੇ ਪਿੰਡ ਦੀ ਸੰਗਤ ਕਹਿ ਰਹੇ ਸੀ ਪ੍ਰੋਗਰਾਮ ਰੱਖਣ ਵਾਸਤੇ ਕੋਸ਼ਿਸ਼ ਕਰਾਂਗਾ ਆਉਣ ਵਾਲੇ ਮਹੀਨਿਆਂ ਵਿੱਚ ਨੇੜੇ ਜਿਵੇਂ ਹੁਣ ਹੋ ਗਿਆ ਪ੍ਰੋਗਰਾਮ ਪਹਿਲਾਂ ਗੁੜੱਦੀ ਹੋਇਆ ਫਿਰ ਹੁਣ ਇੱਥੇ ਹੋ ਗਿਆ ਦੋ ਤਿੰਨ ਮਹੀਨਿਆਂ ਤੱਕ ਚਾਰ ਮਹੀਨਿਆਂ ਤੱਕ ਕਿਤੇ ਕੋਈ ਹੋਰ ਹੋ ਜਾਏ ਨੇੜੇ ਤੇੜੇ ਮੈਂ ਬਰੇਟਿਆਂ ਦੇ ਜਾਖਲ ਦੇ ਇਲਾਕੇ ਵਿੱਚ ਬਹੁਤ ਘੱਟ ਆਇਆ ਇਸ ਏਰੀਏ ਵਿੱਚ ਬਹੁਤੇ ਪ੍ਰੋਗਰਾਮ ਨਹੀਂ ਕੀਤੇ ਪਰ ਚਲੋ ਜਿਵੇਂ ਜਿਵੇਂ ਸਮਾਂ ਬਣਦਾ ਆਉਣ ਵਾਲੇ ਸਮੇਂ ਵਿੱਚ ਗੁਰੂ ਸਾਹਿਬ ਮਿਹਰ ਕਰਨਗੇ ਤੇ ਦਰਸ਼ਨ ਕਰਾਂਗੇ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਧੰਨਵਾਦ ਆਓ ਹੁਣ ਆਪਾਂ ਸਾਰਿਆਂ ਨੇ ਗੁਰੂ ਜੀ ਜਾਂਦੇ ਆ ਫਿਰ ਆਪਾਂ ਚੱਲਦੇ ਹਾਂ ਪੰਜ ਮਿੰਟ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਅਰਦਾਸ ਹੁਕਮਨਾਮੇ ਸੁਣ ਕੇ ਸਤਿਗੁਰੂ ਜੀ ਅੱਗੇ ਅੱਗੇ ਫਿਰ ਆਪਾਂ ਸਾਰੇ ਮਗਰ ਮਗਰ ਚੱਲਾਂਗੇ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਹੈ ਜਿਨ੍ਹਾਂ ਰਲ ਮਿਲ ਬੈਠਣ ਦਾ ਸਮਾਂ ਦਿੱਤਾ ਭਾਈ 11 ਵਜੇ ਕੱਲ ਨੂੰ ਸਹਿਜ ਪਾਠ ਆਰੰਭ ਕਰਾਉਣ ਵਾਲੇ ਆ ਜਾਓ ਜਿਨ੍ਹਾਂ ਨੇ ਆਰੰਭ ਕਰਾਉਣੇ ਆ ਸਹਿਜ ਪਾਠ 11 ਵਜੇ ਗੁਰਦੁਆਰਾ ਸਾਹਿਬ ਪਹੁੰਚ ਜਾਇਓ ਆਈ ਕਾਰਡ ਆਪਣੇ ਜਿਹੜੇ ਉਹਦੀ ਫੋਟੋ ਕਾਪੀ ਲੈ ਆਇਓ ਕਿਉਂਕਿ ਨਿਸ਼ਾਨੀ ਤੇ ਹੋਵੇ ਵੀ ਲੈ ਕੇ ਕੌਣ ਗਿਆ ਪੋਥੀ ਕੋਈ ਬੇਅਦਬੀ ਕਰਦੇ ਬਾਅਦ ਚ ਮੁਸ਼ਕਲ ਹੋ ਜਾਂਦੀ ਹੈ ਆਪਣੀ ਕੋਈ ਆਈ ਕਾਰਡ ਜਿਹੜਾ ਤੁਹਾਡਾ ਹੈ ਘਰ ਦਾ ਕੋਈ ਉਹ ਲੈ ਆਇਓ ਜ਼ਰੂਰ ਮੇਰੀਆਂ ਭੈਣਾਂ ਵੀ ਸਹਿਜ ਪਾਠ ਕਰੋ ਵੀਰ ਵੀ ਕਰੋ ਪੋਥੀਆਂ ਵੀ ਪ੍ਰਾਪਤ ਕਰਿਓ ਆ ਕੇ ਕੱਲ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਸੋ ਪਰਮੇਸ਼ਰ ਦੁਆਰ ਜਿਹੜੇ ਜਾਂਦੇ ਆ ਦੀਵਾਨ ਤੇ ਹਾਜ਼ਰੀ ਭਰਨ ਮਹੀਨੇ ਬਾਅਦ ਕੱਲ ਤੋਂ ਕਕਰਾਲਾ ਭਾਈ ਕਾ ਸਮਾਣੇ ਦੇ ਨੇੜੇ ਪਿੰਡ ਪੈਂਦਾ ਸਮਾਣਾ ਪਾਤੜਾਂ ਵਿਚਾਲੇ ਜੇ ਪੈ ਜਾਂਦਾ ਉੱਥੇ ਦੀਵਾਨ ਸ਼ੁਰੂ ਹੋਣਗੇ ਬਾਕੀ ਐਤਵਾਰ ਦਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੁਪਹਿਰ ਦਾ ਦੀਵਾਨ ਹੋਏਗਾ ਪਹਿਲਾ ਐਤਵਾਰ ਜਿਹੜਾ 4 ਤਰੀਕ 4 ਫਰਵਰੀ ਦਾ ਆਏਗਾ ਉਦੋਂ ਬਾਅਦ ਰਾਤ ਦਾ ਦੀਵਾਨ ਹੁੰਦਾ ਹਰ ਮਹੀਨੇ ਮਾਰਚ ਦਾ ਜਿਹੜਾ ਪਹਿਲਾ ਸ਼ਨੀਵਾਰ ਹੋਏਗਾ ਉਹਦਾ ਪ੍ਰੋਗਰਾਮ ਹੋਏਗਾ ਸੋ ਜਿਨ੍ਹਾਂ ਕੋਲ ਜਦੋਂ ਵੀ ਜਿੱਥੇ ਵੀ ਸਮਾਂ ਲੱਗਦਾ ਨੇੜੇ ਤੇੜੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਰਬ ਸੰਗਤਾਂ ਦਾ ਧੰਨਵਾਦ ਬੜੀਆਂ ਹੀ ਭੁੱਲਾਂ ਗਲਤੀਆਂ ਭਾਈ ਕਰਕੇ ਹੋਵਾਂਗੇ ਬੋਲਦਿਆਂ ਤਿੰਨੇ ਦਿਨ ਬਹੁਤ ਕੁਛ ਬੋਲਦਿਆਂ ਗਲਤ ਬੋਲਿਆ ਗਿਆ ਹੋਏਗਾ ਕੋਈ ਸਿਧਾਂਤਹੀਣ ਗੱਲ ਮੈਂ ਕਹਿ ਗਿਆ ਮੈਂ ਮਾਫ਼ੀ ਚਾਹੁੰਦਾ ਜ਼ਰੂਰ ਸਾਰੀ ਸੰਗਤ ਕਿਰਪਾ ਕਰਕੇ ਮਾਫ਼ ਕਰਿਓ ਆਓ ਸਤਿਗੁਰੂ ਕਿਰਪਾ ਕਰਨ ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣ ਕੇ ਫਿਰ ਜਾਣਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਈ ਉਹਨਾਂ ਵੀਰਾਂ ਭਰਾਵਾਂ ਭੈਣਾਂ ਦਾ ਵੀ ਧੰਨਵਾਦ ਹੈ ਤਕੜੇ ਹੋ ਕੇ ਹੁਣ ਅੱਗੇ ਨੂੰ ਤੁਰਿਓ ਜਿਹੜੇ ਵਿੱਚ ਅੱਜ ਦੀਵਾਨ 'ਚ ਬੈਠੇ ਹੋ ਉਹ ਵੀ ਮਨ ਬਣਾਓ ਜਿਨ੍ਹਾਂ ਦਾ ਮਨ ਮੰਨੇ ਅੰਮ੍ਰਿਤ ਛਕਣ ਲਈ ਉਹ ਪਰਮੇਸ਼ਰ ਦੁਆਰ ਵੀ ਆ ਸਕਦੇ ਹੋ ਜੇ ਜਿਨ੍ਹਾਂ ਕੋਲ ਟਾਈਮ ਹੋਵੇ 4 ਫਰਵਰੀ ਨੂੰ 10 ਵਜੇ ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿਹੜੇ ਅੱਜ ਵੀ ਚਾਹਵਾਨ ਹੋਣ ਉਹ ਜ਼ਰੂਰ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰਨ ਸਰਬ ਸੰਗਤਾਂ ਪ੍ਰਬੰਧਕਾਂ ਦਾ ਧੰਨਵਾਦ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸਿੱਧੀ ਮਨ ਵਡੀਆਂ ਵਾਦਾਂ ਤਨ ਦਰਬਾਰ ਕਰੀਆਂ ਸ਼ਬਦ ਦਾ ਬਣਾਈਆਂ ਹੋ ਤਾਂ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਹੈ ਨਾਮ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਤੇਰੇ ਆਪ ਸਵਾਰ ਹੋ ਹਰ ਨਾਲ ਰੋ ਤੁਮਾਰ ਮੇਰੇ ਰੂਪ ਸਭ ਵਿਸਾਰਨਾ ਕਰੇ ਤੇਰਾ ਕਾਰਜ ਸਭ ਸਵਾਰਨਾ ਹਮਨਾ ਕਲਾ ਸੁਮਰਤ ਸੁਆਮੀ ਸੋ ਕਿਆ ਨਾ ਹੋ ਸਾਰੇ ਕਰੇ ਨਾਨਕ ਮੇਰੇ ਸਮਾਰ ਹੋ ਹਰ ਨਾਮ ਸਾਹਿਬ ਕਿਆ ਨਹੀਂ ਕਰਦੇ ਹੈ ਤੇਰੀ ਨਾਮ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਹੈ ਅਨੰਤ ਸੁਮਤ ਭਾਗੀ ਹੋ ਸਭ ਮਨੋਰਥ ਸੰਤਾ ਪੁੱਤਰੇ ਸੁਣੀ ਸੱਚੀ ਪੂਰੇ ਹੁੰਦੇ ਜਾ ਸੁਣਦੇ ਸੁਣੀ ਕਹਿੰਦੇ ਪੂਰੇ ਸਤਗੁਰ ਰਹੇ ਅੰਬਰ ਪੂਰੇ ਗੁਰਦੇ ਸੁਣੀ ਕਹਿੰਦੇ ਪੂਰੇ ਸਤਗੁਰ ਰਹੇ ਅੰਬਰ ਪੂਰੇ ਇੱਕ ਬੇਨਤੀ ਹੈ ਜਿਹੜੇ ਮੱਥਾ ਟੇਕ ਰਹੇ ਹੋ ਵਿੱਚ ਕਈ ਸ਼ਰਾਰਤੀ ਬੰਦੇ ਆ ਜਾਂਦੇ ਆ ਜੀ ਉਹਨਾਂ ਨੇ ਗਹਿਣੇ ਪਰਸ ਚੋਰੀ ਕਰ ਲੈਂਦੇ ਕਈ ਮੱਥਾ ਟੇਕਣ ਵਾਲੇ ਖਿਆਲ ਰੱਖਿਓ ਜਦੋਂ ਇਕੱਠ ਜ਼ਿਆਦਾ ਹੋਵੇ ਰਸ਼ ਵਿੱਚ ਤੁਹਾਡੇ ਫੋਨ ਤੇ ਪਰਸ ਕੱਢ ਲੈਂਦੇ ਆ ਬੀਬੀ ਉਹ ਗਹਿਣੇ ਸੰਭਾਲਿਓ ਜ਼ਰੂਰ ਆਪਣੇ ਵੀਰਾਂ ਨੂੰ ਵੀ ਬੇਨਤੀ ਹੈ ਖਿਆਲ ਰੱਖਿਓ ਕੱਲ੍ਹ ਵੀ ਅਨਾਊਂਸਮੈਂਟ ਹੋ ਰਹੀ ਸੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਡਲ ਗੁਰ ਸੇਵੀਏ ਅਹਿਰਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅਣੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅਣੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾ ਜਹਿ ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹਿ ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲੀ ਬੇਨਤੀ ਕੜਾ